ਵਾਹਿਗੁਰੂ ਸਾਹਿਬ ਜੀ ਆਪੇ ਹਰ ਇੱਕ ਰੰਗ ਹੈ ਬਹੁਰੰਗੀ ਜੋ ਤਿਸ ਪਾਵੇ ਨਾਨਕਾ ਸਾਈ ਗੱਲ ਕਰਨ ਕਾਰਨ ਪ੍ਰਭ ਏਕ ਹੈ ਉਸ ਇੱਕ ਦੀ ਥੋੜਾ ਚਿਰ ਸਿਫਤ ਕਹੀਏ ਮਨ ਕਰਕੇ ਹਾਜ਼ਰ ਹੋ ਕੇ ਹਰ ਵੇਲੇ ਉਹਨੂੰ ਹਾਜ਼ਰ ਸਮਝਣ ਦੀ ਜਾਂਚ ਸਿੱਖੀਏ ਇਹ ਪ੍ਰੈਕਟਿਸ ਕਰੀਏ ਗੁਰੂ ਜੀ ਦੀ ਹਜ਼ੂਰੀ ਚ ਬਹਿ ਕੇ ਗੁਰਬਾਣੀ ਪੜ੍ਹ ਕੇ ਜਿਵੇਂ ਇੱਥੇ ਗਾਉਂਦੇ ਹਾਂ ਇੱਥੇ ਬੋਲਦੇ ਹਾਂ ਇੱਥੇ ਮਹਿਸੂਸ ਹੁੰਦਾ ਕਦੀ ਕਦੀ ਸਦਾ ਹਰ ਵੇਲੇ ਹਰ ਸਮੇਂ ਹਰ ਜਗ੍ਹਾ ਮਨ ਸਾਡਾ ਮਹਿਸੂਸ ਕਰੇ ਤੇ ਆਨੰਦ ਚ ਰਹੇ ਰੱਬ ਡੋਰੀ ਹੱਥ ਤੁਮਾਰੇ ਤਾਰੇ ਨਿਆਣਸ ਕਛੂ ਨਯਾ ਪ੍ਰਭ ਡੋਰੀ ਨਾਨਕ ਦਾਸ ਤੇਰੀ ਸ਼ਰਣਾ, ਨਾਨਕ ਦਾਸ, ਨਾਨਕ ਦਾਸ ਤੇਰੀ ਸ਼ਰਣਾ। ਪ੍ਰਭ ਡੋਰੀ ਹਾਥ ਤੁਮਾਰੇ, ਪ੍ਰਭ ਡੋਰੀ ਹਾਥ ਤੁਮਾਰੇ, ਪ੍ਰਭ ਡੋਰੀ ਹਾਥ ਤੁਮਾਰੇ, ਡੋਰੀ ਪ੍ਰਭ ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ। ਪਹਿਰੇਦਾਰ ਵੀਰਾਂ ਨੂੰ ਬੇਨਤੀ ਹੈ ਵੀ ਜਿਹੜੀ ਸੰਗਤ ਆਵੇ ਰਾਹ ਚ ਪਾ ਲਓ। ਜਿੰਨੇ ਕੁ ਬੈਠੇ ਆ ਜੀ ਆਪਾਂ ਸਾਰੇ ਇਕਾਗਰ ਚਿਤ ਹੋ ਕੇ ਬੈਠਣ ਦਾ ਯਤਨ ਕਰੀਏ। ਇੱਕ ਇੱਕ ਨੁਕਤਾ ਆਪਾਂ ਸਮਝਣ ਦੀ ਕੋਸ਼ਿਸ਼ ਕਰੀਏ। ਸਮਝਦਿਆਂ ਸਮਝਾਉਂਦਿਆਂ ਮੈਂ ਖੁਦ ਬਹੁਤ ਕੁਝ ਸਮਝਦਾ, ਗੱਲ ਕਰਦਿਆਂ ਕਰਦਿਆਂ ਬੜਾ ਕੁਝ ਸਮਝੀਦਾ, ਕੋਸ਼ਿਸ਼ ਕਰੀ ਦੀਏ। ਸੋ ਆਓ ਰਲ ਮਿਲ ਕੇ ਆਪਾਂ ਕੋਸ਼ਿਸ਼ ਕਰੀਏ। ਕੋਈ ਨਾ ਕੋਈ ਏਦਾਂ ਦਾ ਦੋਸਤ ਮਿੱਤਰ ਜ਼ਿੰਦਗੀ ਵਿੱਚ ਹੋਵੇ ਜਿਹਦੇ ਨਾਲ ਬਹਿ ਕੇ ਅਸੀਂ ਗੁਰਮਤਿ ਦੀ ਗੱਲ ਕਰ ਸਕੀਏ। ਗੁਰਮੁਖ ਸੌ ਕਰ ਦੋਸਤੀ, ਸਤਿਗੁਰ ਸੌ ਲਾਏ ਚਿੱਤ। ਸਤਿਗੁਰੂ ਨਾਲ ਚਿੱਤ ਲੱਗ ਜਾਂਦਾ ਜਦੋਂ ਬੰਦਾ ਗੁਰਮੁਖਾਂ ਨਾਲ ਦੋਸਤੀ ਪਾ ਲੈਂਦਾ। ਜੇ ਸ਼ਰਾਬੀਆਂ ਨਾਲ ਚਿੱਤ ਲਾਓਗੇ, ਸ਼ਰਾਬੀਆਂ ਨਾਲ ਦੋਸਤੀ ਪਾ ਲਓਗੇ ਤੇ ਚਿੱਤ ਕਾਹਦੇ ਨਾਲ ਲੱਗਣਾ? ਸ਼ਰਾਬ ਨਾਲ ਲੱਗਣਾ। ਜਵਾਰੀਆਂ ਨਾਲ ਦੋਸਤੀ ਪਾ ਲਓ ਫਿਰ ਚਿੱਤ ਕਿਹਦੇ ਨਾਲ ਲੱਗੂ? ਜੂਏ ਨਾਲ। ਗੁਰਮੁਖਾਂ ਨਾਲ ਦੋਸਤੀ ਪਾਓਗੇ ਫਿਰ ਚਿੱਤ ਕਿਹਦੇ ਨਾਲ ਲੱਗੂ? ਰੱਬ ਨਾਲ। ਤੇ ਦੋਸਤੀ ਹੁੰਦੀ ਹੈ ਵੀ ਜਿੱਧਰ ਨੂੰ ਤੁਹਾਡਾ ਇੰਟਰਸਟ ਹੁੰਦਾ ਤੁਹਾਨੂੰ ਦੋਸਤ ਉਦਾਂ ਦੇ ਆਪੇ ਹੀ ਲੱਭ ਜਾਂਦੇ। ਬੰਦਾ ਜਿੱਦਾਂ ਦਾ ਹੋਵੇ, ਜੇ ਇਹਨਾਂ ਨੂੰ ਜਿਹੜੇ ਇੱਕ ਦੋ ਸੇਵਾਦਾਰ ਬੇਨਤੀ ਕਰ ਲਓ ਉੱਧਰਲੇ ਪਾਸੇ ਜਾ ਕੇ, ਛੱਡ ਦੇ ਵਿੱਚ ਬੜਾ ਖੜਕਾ ਜਿਹਾ ਹੁੰਦਾ। ਦੋ ਤਿੰਨ ਸਿੰਘ ਇੱਕ ਦੋ ਹੋਰ ਪਿੱਛੇ ਪਹਿਰੇਦਾਰ ਹੋਣਗੇ ਭਵਾਨੀਗੜ੍ਹ ਦੇ ਜਿਹੜੇ ਸੇਵਾਦਾਰ, ਬੇਨਤੀ ਕਰ ਲਓ ਉਹਨਾਂ ਨੂੰ ਮਾੜਾ ਜਿਹਾ ਖੜਕਾ ਨਾ ਕਰ, ਥੋੜਾ ਧਿਆਨ ਟਿਕਿਆ ਰਵੇ ਤੇ ਚੰਗਾ। ਹੁਣ ਜਿਸ ਤਰ੍ਹਾਂ ਦਾ ਸਾਡਾ ਸੁਭਾਅ ਹੈ, ਸਾਡਾ ਇੰਟਰਸਟ ਹੁੰਦਾ ਹੈ, ਅਸੀਂ ਉਦਾਂ ਦੇ ਦੋਸਤ ਮਿੱਤਰ ਬਣਾ ਲੈਂਦੇ ਹਾਂ। ਇਹ ਕੁਦਰਤੀ ਜੀ ਗੱਲ ਹੈ। ਜਦੋਂ ਬੰਦਾ ਪਰਮਾਤਮਾ ਦੇ ਨਿਯਮਾਂ ਨੂੰ ਸਮਝਣਾ ਚਾਹੁੰਦਾ ਹੈ, ਉਹ ਫਿਰ ਉਦਾਂ ਦੇ ਬੰਦੇ ਜਿਹੜੇ ਕਿ ਕੁਦਰਤ ਦੀ ਗੱਲ ਕਰਦੇ ਹੈ, ਨੇਚਰ ਦੀ ਗੱਲ ਕਰਦੇ ਹੈ, ਕੁਦਰਤ ਦੇ ਨਿਯਮਾਂ ਦੀ ਗੱਲ ਕਰਦੇ ਹੈ, ਉਦਾਂ ਦੇ ਬੰਦਿਆਂ ਨਾਲ ਫਿਰ ਉਹਦੀ ਦੋਸਤੀ ਬਣ ਜਾਣੀ ਸੁਭਾਵਿਕ ਜੀ ਗੱਲ। ਜਦੋਂ ਫਿਰ ਮੈਂ ਪੜ੍ਹ ਰਿਹਾ ਨਾ, ਵੇਖੋ ਮੇਰੇ ਦਾਦਾ ਜੀ ਖੇਡਾਂ ਤੇਰੀਆਂ ਰਚਾਈਆਂ ਨੇ, ਜਦੋਂ ਫਿਰ ਇਹੋ ਜਿਹੀ ਨੁਕਤਾ ਆਉਣਾ ਫਿਰ ਉਹਨਾਂ ਦੇ ਦਿਮਾਗ ਵਿੱਚ ਐਂ ਜੇ, ਹੁਣ ਵੇਖੋ ਜੇ ਤੇ ਹੁਣ ਐਂ ਆ ਗਿਆ ਵੀ ਤੇਰੀਆਂ ਹੀ ਰਚਾਈਆਂ ਨੇ, ਹੈ ਜੀ ਵੀ ਸ਼ੂਗਰਾਂ ਵੀ ਤੇਰੀਆਂ ਪੈਦਾ ਕੀਤੀਆਂ ਹੋਈਆਂ ਨੇ, ਕੈਂਸਰ ਵੀ ਤੈਂ ਹੀ ਪੈਦਾ ਕੀਤਾ ਹੈ, ਆ ਖੱਡੇ ਵੀ ਤੈਂ ਹੀ ਬਣਾਏ ਨੇ ਜਿਹੜੇ ਸੜਕਾਂ ਦੇ ਵਿੱਚ ਨੇ, ਜਿਹੜੇ ਐਕਸੀਡੈਂਟ 'ਚ ਬੰਦੇ ਮਰਦੇ ਨੇ ਵੀ ਤੂੰ ਹੀ ਮਰੀ ਜਾਂਦਾ, ਫਿਰ ਤੇ ਐਂ ਵੀ ਹੋ ਸਕਦਾ ਪੰਗਾ ਬੜਾ ਖਤਰਨਾਕ ਹੈ, ਜੇ ਕਹਿਤਾ ਵੀ ਸਾਰਾ ਕੁਛ ਹੀ ਤੇਰਾ ਕੀਤਾ ਫਿਰ ਤੇ ਅਸੀਂ ਤੇ ਸਾਰੇ ਹੀ ਨਿਕਲ ਗਏ ਵਿੱਚੋਂ, ਸਾਰੀ ਜ਼ਿੰਮੇਵਾਰੀ ਹੀ ਨਿਕਲ ਜਾਣੀ ਵੀ ਸਾਡੀ ਜ਼ਿੰਮੇਵਾਰੀ ਕਾਹਦੀ ਹੈ? ਸਾਰੀਆਂ ਖੇਡਾਂ ਰੱਬ ਦੀਆਂ ਹੀ ਰਚਾਈਆਂ ਹੋਈਆਂ ਨੇ, ਫਿਰ ਬੰਦਾ ਕੀ ਕਰਦਾ ਇੱਥੇ? ਬੰਦੇ ਦੀ ਜ਼ਿੰਮੇਵਾਰੀ ਕਾਹਦੀ ਹੈ ਇੱਥੇ? ਕਿਉਂਕਿ ਜਿੰਨਾ ਚਿਰ ਅਸੀਂ ਪੂਰੀ ਤਰ੍ਹਾਂ ਗੱਲ ਸੁਣੀ ਨਾ ਸਮਝੀ ਨਾ, ਫਿਰ ਇਹ ਤੇ ਆਮ ਹੀ ਹੈ ਨਾ ਸਾਡੇ, ਫਿਰ ਜਦੋਂ ਇਹ ਨੁਕਤਾ ਜਦੋਂ ਸਾਡੇ ਆਮ ਏਦਾਂ ਹੀ ਹੁੰਦਾ। ਇੱਧਰ ਧਿਆਨ ਦਿਓ ਪਿਆਰਿਓ, ਹੁਣ ਸਰ ਜਰਾ ਬੜੇ ਸਾਲ ਹੋ ਗਏ ਦੀਵਾਨ ਆਪਾਂ ਸੁਣਦੇ ਹਾਂ ਕਰਦੇ ਹਾਂ, ਸਾਖੀਆਂ ਵੀ ਸੁਣਦੇ ਹਾਂ, ਇਤਿਹਾਸ ਵੀ ਸੁਣਦੇ ਹਾਂ, ਸੁਣਾਉਂਦੇ ਰਹੇ ਹਾਂ, ਪਰ ਕਈ ਗੱਲਾਂ ਨੂੰ ਅਸੀਂ ਸਮਝਣ ਦੀ ਕੋਸ਼ਿਸ਼ ਜ਼ਰੂਰ ਕਰੀਏ ਆਪਣੀ ਜ਼ਿੰਦਗੀ ਵਿੱਚ। ਕਿਉਂਕਿ ਜੇ ਇਹਨਾਂ ਨੁਕਤਿਆਂ ਨੂੰ ਸਮਝਾਂਗੇ ਸਾਡੇ ਮੋਢਿਆਂ ਤੇ ਫਿਰ ਜ਼ਿੰਮੇਵਾਰੀ ਪਊਗੀ। ਜੇ ਤੁਹਾਨੂੰ ਪਤਾ ਹੈ ਆਮ ਹੀ ਲੋਕ ਕਹਿੰਦੇ ਨੇ ਜਦੋਂ ਯਾਰ ਮੋਢਿਆਂ ਸਿਰ ਤੇ ਪੈਂਦੀ ਹੈ ਨਾ ਅਗਲਾ ਆਪੇ ਹੀ ਸਿਆਣਾ ਬਣ ਜਾਂਦਾ। ਜਿਹਦਾ ਜਵਾਨ ਪੁੱਤ ਹੋਵੇ ਪਿਓ ਮਰ ਜੇ ਪਹਿਲਾਂ ਡੱਕਾ ਨਹੀਂ ਤੋੜਦਾ, ਹੁਣ ਵੇਖੋ ਜਦੋਂ ਸਿਰ ਤੇ ਪੈਗੀ ਆਪੇ ਲੱਗ ਗਿਆ ਕਰਨ, ਇਹ ਕਹਿੰਦਾ ਨੀ ਅਗਲਾ? ਸਾਡੇ ਆਮ ਹੀ ਜਦੋਂ ਸਿਰ ਤੇ ਪਊ ਆਪੇ ਕਰਨ ਨੂੰ, ਫਿਰ ਕਈ ਕਹਿ ਦੇਣਗੇ ਇਹਦਾ ਵਿਆਹ ਕਰੋ ਭਾਈ, ਇਹਦਾ ਵਿਆਹ ਕਰੋ, ਇਹਨੂੰ ਜ਼ਿੰਮੇਵਾਰ ਬਣਾਓ, ਟੱਬਰ ਵਾਲਾ ਬਣੂ ਆਪੇ ਫਿਰ ਚੱਕੂ ਸਿਰ ਤੇ ਜ਼ਿੰਮੇਵਾਰੀ, ਫਿਰ ਐਂ ਕਰਦੇ ਨੀ ਕਈ? ਸਾਡੇ ਨਲੈਕਾਂ ਦਾ ਵਿਆਹ ਕਰ ਦਿੰਦੇ ਨੇ, ਜਿਹੜਾ ਨਲੈਕ ਜਿਹਾ ਫਿਰਦਾ ਹੋਵੇ ਚੱਲ ਇਹਦਾ ਵਿਆਹ ਕਰ ਦਿਓ, ਆਪੇ ਸਿਰ ਤੇ ਪੈ ਜਾਓ, ਆਪੇ ਜ਼ਿੰਮੇਵਾਰ ਬਣ ਜਾਓ। ਜਿਹੜੀਆਂ ਆਹ ਗੱਲਾਂ ਆਪਾਂ ਕਰਦੇ ਹਾਂ ਨਾ, ਲੱਗਦੀਆਂ ਤੇ ਉੱਪਰੀਆਂ ਵੀ ਨੇ ਤੇ ਵੱਖਰੀਆਂ ਵੀ ਨੇ, ਬਿਲਕੁਲ ਵੱਖਰੀ ਲੱਗਦੀ ਹੈ ਗੱਲ ਵੀ ਜਾਰੇ ਇਹ ਬੰਦੇ ਦੀ ਗੱਲ ਕਰਦੇ ਨੇ, ਪਰ ਸਮਝਣਾ ਤੇ ਸਾਨੂੰ ਪੈਣਾ। ਜੇ ਅਸੀਂ ਕਹਿੰਦੇ ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ, ਇਹਦਾ ਅਰਥ ਹੈ ਵੀ ਜੇ ਤੂੰ ਇਨਸਾਨ ਹੈ ਤੇ ਤੂੰ ਆਪਣੇ ਫਰਜ਼ ਪਛਾਣ, ਆਪਣੀ ਜ਼ਿੰਮੇਵਾਰੀ ਨੂੰ ਪਛਾਣ, ਫਰਜ਼ ਤੇਰੇ ਕੀ ਨੇ। ਜੇ ਇਨਸਾਨ ਹੈ ਤੇ ਜੋ ਤੇਰੀ ਜ਼ਿੰਮੇਵਾਰੀ ਬਣਦੀ ਹੈ ਉਹ ਜ਼ਿੰਮੇਵਾਰੀ ਨੂੰ ਤੂੰ ਚੰਗੀ ਤਰ੍ਹਾਂ ਪਛਾਣ। ਇੱਧਰ ਸੁਣੋ ਭਾਈ ਜਰਾ ਕਿ ਸਿੰਘੋ, ਐਕਟਿਵ ਹੋ ਕੇ ਸੁਣੋ। ਜਦੋਂ ਆਪਾਂ ਆਹ ਗੱਲ ਸਟੇਜ ਤੇ ਤੁਸੀਂ ਮੇਰੇ ਮਗਰ ਬੋਲਦੇ ਹੋ ਵੀ ਖੇਡਾਂ ਤੇਰੀਆਂ ਰਚਾਈਆਂ ਨੇ, ਇਦਾਂ ਕਹਿੰਦੇ ਆ ਵੀ ਖੇਡਾਂ ਤੇਰੀਆਂ ਰਚਾਈਆਂ, ਸਾਰੀਆਂ ਜਿੰਨੀਆਂ ਖੇਡਾਂ ਨੇ ਇਹ ਤੇਰੀਆਂ ਰਚਾਈਆਂ ਹੋਈਆਂ। ਪਰ ਮੈਂ ਤੇ ਇੱਥੇ ਤੱਕ ਵੀ ਸਟੇਟਮੈਂਟ ਦਿੱਤੀ ਹੈ, ਸਟੇਜ ਤੇ ਗੱਲ ਕਹੀ ਹੈ ਵੀ ਦੁਨੀਆ ਬਣਾਉਣੀ ਹੈ ਕਿ ਨਹੀਂ ਬਣਾਉਣੀ ਇਹ ਬੰਦੇ ਦੇ ਹੱਥ। ਇੱਥੇ ਆਪਾਂ ਕਹਿ ਰਹੇ ਹਾਂ ਵੀ ਸਭ ਤੇਰੀਆਂ ਖੇਡਾਂ ਰਚਾਈਆਂ ਹੋਈਆਂ। ਜਿਹੜੀ ਗੱਲ ਮੈਂ ਇਹ ਕਹੀ ਸੀ ਦੁਨੀਆ ਦਾ ਅਰਥ ਬ੍ਰਹਿਮੰਡ ਨਹੀਂ, ਉਹ ਖੇਡਾਂ ਮੇਰੇ ਮਾਲਕ ਦੀਆਂ ਹੀ ਰਚਾਈਆਂ ਹੋਈਆਂ ਨੇ। ਸੂਰਜ, ਚੰਦਰਮਾ, ਤਾਰੇ, ਧਰਤੀ, ਆਕਾਸ਼, ਮਿੱਟੀ, ਇਹਦੇ ਵਿੱਚ ਉਪਜਾਊ ਸ਼ਕਤੀ ਹੈ ਜਿਹੜੀ, ਬ੍ਰਹਿਮੰਡ ਜਿੰਨਾ ਵੀ ਸਾਰੇ ਦਾ ਸਾਰਾ ਇਹ ਪਰਮਾਤਮਾ ਦਾ ਹੀ ਬਣਾਇਆ ਹੋਇਆ ਹੈ। ਇੱਥੇ ਤੇਰੀਆਂ ਰਚਾਈਆਂ ਖੇਡਾਂ ਹੀ ਹੋਣਗੀਆਂ, ਪਰ ਜਿਹੜੇ ਆ 5-7-2-4 ਤੈਂ ਜੰਮੇ ਨੇ ਇਹ ਤੇਰੀਆਂ ਰਚਾਈਆਂ ਨੇ। ਆਖੋ ਸਤਨਾਮ, ਤੈਨੂੰ ਐਂ ਕਹਿਣਾ ਪੈਣਾ, ਐਂ ਕਹਿਣਾ ਪੈਣਾ ਵੀ ਆਹ ਤੇਰੀਆਂ ਰਚਾਈਆਂ ਨੇ, ਆ ਜਿਹੜੇ 2-3 ਜੰਮੀ ਫਿਰਦਾ ਇਹ ਮੇਰੀਆਂ ਰਚਾਈਆਂ ਖੇਡਾਂ, ਇਹ ਮੇਰੀਆਂ ਰਚਾਈਆਂ, ਉਹ ਤੇਰੀਆਂ ਰਚਾਈਆਂ, ਇਹ ਬੰਦਿਆਂ ਦੀਆਂ ਰਚਾਈਆਂ, ਏਦਾਂ ਸਮਝਣਾ ਪੈਣਾ। ਦੋਵੇਂ ਜਣਿਆਂ ਦੀ ਲੋੜ ਹੈ। ਵੇਖੋ, ਇੱਕ ਹੈ ਗਰੋਸਰੀ, ਇੱਕ ਹੈ ਸਮਾਨ, ਇੱਕ ਹੈ ਰਾਸ਼ਨ, ਜੋ ਕਾਦਰ ਨੇ ਕੁਦਰਤ ਪੈਦਾ ਕੀਤੀ ਹੈ, ਆ ਸਾਰਾ ਸਿਸਟਮ ਬਣਾਇਆ, ਇਹ ਹੈ ਰੱਬ ਦੀ ਕੁਦਰਤ। ਤੇ ਇੱਕ ਹੁੰਦਾ ਹੈ ਰਾਸ਼ਨ ਤੋਂ ਸਬਜ਼ੀ ਬਣਾਉਣ ਵਾਲਾ, ਖੀਰ ਬਣਾਉਣ ਵਾਲਾ ਕੁੱਕ, ਜਿਹੜਾ ਸਬਜ਼ੀ ਰੋਟੀ ਬਣਾਉਂਦਾ ਹੈ। ਹੁਣ ਉਹਨੇ ਇਹ ਸਾਰਾ ਕੁਝ ਬਣਾਇਆ ਤੇ ਤੈਂ ਉਹਦੇ ਤੋਂ ਫਿਰ ਅੱਗੇ ਸਬਜ਼ੀ ਬਣਾ ਲੈ, ਭਾਵੇਂ ਖੀਰ ਬਣਾ ਲੈ, ਭਾਵੇਂ ਕੜਾਹ ਬਣਾ ਲੈ, ਭਾਵੇਂ ਗਜਰੇਲਾ ਬਣਾ ਲੈ, ਇਹ ਗਾਂ ਤੇਰੀ ਮਰਜ਼ੀ ਹੈ। ਤੇ ਜੇ ਉਹ ਨਾ ਬਣਾਉਂਦਾ ਤੂੰ ਕੁਛ ਵੀ ਨਹੀਂ ਸੀ ਬਣਾ ਸਕਦਾ। ਆਖੋ ਸਤਨਾਮ, ਉਹਦੇ ਬਣਾਏ ਚੋਂ ਹੀ ਬਣਾ ਰਿਹਾ। ਤੇ ਜਿਹੜੀ ਗੱਲ ਮੈਂ ਕੀਤੀ ਸੀ ਮੈਂ ਫੇਰ ਕਰਦਾ, ਥੋੜੀ ਜਿਹੀ ਸਮਝ ਆ ਜਾਏਗੀ ਵੀ ਦੁਨੀਆ ਵੀ ਹੁਣ ਅੱਜ ਕੱਲ੍ਹ ਆਮ ਲੋਕਾਂ ਦੇ ਤੁਸੀਂ ਵੇਖਦੇ ਹੋ, ਦੋ ਬੱਚੇ ਸਾਰਿਆਂ ਦੇ ਹੁੰਦੇ ਆ, ਆਮ ਅੱਜ ਕੱਲ੍ਹ ਇੱਦਾਂ ਹੀ ਹੈ ਨਾ ਵੀ ਦੋ, ਜਾਂ ਫਿਰ ਕਈਆਂ ਦੇ ਤੇ ਜੇ ਪਹਿਲਾਂ ਹੀ ਮੁੰਡਾ ਹੋ ਜਾਂਦਾ ਤੇ ਬਸ ਇੱਕੋ ਹੀ ਹੈ। ਕਈਆਂ ਨੂੰ ਪੁੱਛੀਦਾ ਵੀ ਬੱਚਾ ਤੇਰਾ 10 ਸਾਲ ਦਾ, ਇੱਕੋ ਹੀ ਹੈ, ਕਹਿੰਦੇ ਬਸ ਜੀ ਇੱਕੋ ਹੀ ਬਥੇਰਾ, ਇੱਕੋ ਹੀ ਪੜ੍ਹਾ ਲਿਖਾ ਲਈ ਹੈ। ਅੱਜ ਕੱਲ੍ਹ ਖਰਚੇ ਤੇ ਤੁਹਾਨੂੰ ਪਤਾ ਹੀ ਹੈ ਭਾਈ ਵੀ ਕਿੰਨੇ ਖਰਚੇ ਨੇ, ਵੀ ਦੋ ਹੀ ਬੜੇ। ਧਿਆਨ ਨਾਲ ਸੁਣਿਓ, ਭੈਣਾਂ ਵੀ ਧਿਆਨ ਨਾਲ ਸੁਣਿਓ ਸਾਰੀਆਂ, ਜਿਹੜੇ ਪੜ੍ਹੇ ਲਿਖੇ ਉਹ ਗੱਲ ਨੂੰ ਜ਼ਰੂਰ ਪਕੜੋ। ਅਸੀਂ ਜੀ ਇੱਕ ਹੀ ਬੱਚਾ ਬਹੁਤ ਹੈ, ਕਈ ਕਹਿੰਦੇ ਚਲੋ ਦੋ, ਇੰਨੇ ਹੀ ਬਹੁਤ। ਹੁਣ ਅੱਜ ਦੇ ਹਾਲ ਅੱਜ ਵਿੱਚ ਅੱਜ ਇੱਦਾਂ ਹੋ ਰਿਹਾ, ਪਰ ਅੱਜ ਤੋਂ 50 ਸਾਲ ਪਹਿਲਾਂ ਵੀ ਦੋ ਹੀ ਸੀ, ਹਰੇਕ ਦੇ ਦੋ ਹੀ ਬੱਚੇ ਸੀ। ਬੋਲੋ, ਨਹੀਂ ਸੀ ਨਾ, ਕਿੰਨੇ ਕਿੰਨੇ ਸੀ, ਕਈਆਂ ਦੇ 8 ਸੀ। ਮੇਰੇ ਪਿਤਾ ਹੋਣੀ 8 ਭੈਣ ਭਰਾ ਆ, ਕਹਿੰਦੇ 1-2 ਖਰੇ ਮਰ ਵੀ ਗਏ ਸੀ, 10 ਹੋਣਗੇ ਸ਼ਾਇਦ, ਏਦਾਂ ਹੋਏਗਾ ਨਾ 10 ਹੋਣਗੇ। ਆਮ ਕਈਆਂ ਦੇ 12 ਬੱਚੇ ਵੀ ਹੁੰਦੇ ਸੀ। ਇੱਥੇ ਤੱਕ ਵੀ ਤੁਹਾਨੂੰ ਪਿੰਡਾਂ 'ਚ ਲੋਕ ਮਿਲ ਜਾਣਗੇ ਜਿਨ੍ਹਾਂ ਦੇ 14 ਨਿਆਣੇ ਵੀ ਸੀ, 8 ਲੜਕੀਆਂ 6 ਲੜਕੇ, ਏਦਾਂ ਵੀ ਸੀ। ਹਮ ਦੋ ਹਮਾਰੇ 14, ਏਦਾਂ ਸੀ ਨਾ, ਹਮ ਦੋ ਹਮਾਰੇ 12, ਹਮ ਦੋ ਹਮਾਰੇ 10, ਇਹ ਤੇ ਆਮ ਸੀ ਗੱਲ, ਏਦਾਂ ਹੀ ਸੀ ਨਾ। ਤੇ ਅੱਜ ਨਾਰਾ ਕੀ ਬਣ ਗਿਆ ਭਲਾ, ਹਮ ਦੋ ਹਮਾਰੇ 2, ਭਲਾ ਦੱਸੋ ਭਲਾ ਪਿਆਰਿਓ, ਵੀ ਜਿਹੜਾ ਰੱਬ ਦਾਤਾਂ ਦੇ ਰਿਹਾ ਸੀ ਪਹਿਲਾਂ ਤੇ ਉਹਨੇ ਹੱਥ ਬਹੁਤ ਖੁੱਲਾ ਰੱਖਿਆ ਸੀ ਨਾ, ਵੀ ਦਾਤਾਂ ਹੀ ਬੜੀਆਂ ਦਿੰਦਾ ਸੀ, 10 ਦਾਤਾਂ, 12 ਦਾਤਾਂ, ਚੱਕ 15 ਦਾਤਾਂ, ਚੱਕ 14 ਦਾਤਾਂ, ਚੱਕ 8 ਦਾਤਾਂ। ਹੁਣ ਮੁੱਠੀ ਘੁੱਟ ਲਈ ਰੱਬ ਨੇ, ਹੈ ਕਮਾਲ ਕਰਤਾ ਵੀ ਰੱਬ ਹੁਣ ਦਾਤਾਂ ਘਟਾ ਤੀਆਂ, ਰੱਬ ਹੁਣ ਕਹਿੰਦਾ ਬਸ ਵੀ 2 ਹੀ ਦੇਣੀਆਂ ਦਾਤਾਂ, ਏਦਾਂ ਹੀ ਕਹਿੰਦੇ ਆ ਨਾ ਸਾਰੇ। ਹੁਣ ਦੱਸੋ ਪਿਆਰੇ, ਉਹ ਜਵਾਬ ਦਿਓ ਇਹ ਗੱਲ ਵੀ ਘਟਾਉਣ ਦਾ ਫੈਸਲਾ ਬੰਦੇ ਦਾ ਹੈ ਕਿ ਰੱਬ ਦਾ? ਬੋਲੋ ਜੀ, ਬੰਦੇ ਦਾ। ਪਾਪੂਲੇਸ਼ਨ ਕੰਟਰੋਲ ਕਰਨ ਦਾ ਫੈਸਲਾ ਬੰਦੇ ਦਾ ਕਿ ਰੱਬ ਦਾ? ਬੰਦੇ ਦਾ। ਤੇ ਵਧਾਉਣ ਦਾ ਫੈਸਲਾ ਕੀਤਾ ਸੀ, ਇਹ ਵੀ ਬੰਦੇ ਦਾ ਹੀ ਸੀ। 14 ਦਾ ਫੈਸਲਾ ਵੀ ਤੁਹਾਡਾ ਹੀ ਸੀ, ਤੇ 2 ਦਾ ਫੈਸਲਾ ਵੀ ਤੁਹਾਡਾ ਹੀ ਹੈ, ਤੁਹਾਡਾ ਫੈਸਲਾ, ਇਹ ਤੁਹਾਡਾ ਫੈਸਲਾ। ਅੱਛਾ ਜੇ ਹੁਣ ਕਿਸੇ ਆ ਭਵਾਨੀਗੜ੍ਹ ਸ਼ਹਿਰ ਵਾਲੇ ਬੰਦੇ ਇਹ ਸੋਚ ਲੈਣ ਵੀ ਭਵਾਨੀਗੜ੍ਹ ਵਾਲੇ ਸਾਰੇ ਸ਼ਹਿਰ ਨੇ ਸੋਚ ਲਿਆ ਵੀ ਅੱਗੇ ਤੇ ਨਿਆਣੇ ਜੰਮਣੇ ਹੀ ਨਹੀਂ ਅਸੀਂ ਤਾਂ ਭਵਾਨੀਗੜ੍ਹ ਖਤਮ ਨਹੀਂ ਹੋ ਜੂ ਬੋਲੋ ਪਿਆਰਿਓ ਹੋ ਜੂ ਕਿ ਨਹੀਂ ਹੋ ਜੂ ਸਾਰਾ ਹੀ ਖਤਮ ਨਹੀਂ ਹੋ ਜੂ ਜੇ ਬੱਚੇ ਹੀ ਨਾ ਜੰਮਣ ਵੀ ਸਾਰੇ ਸ਼ਹਿਰ ਨੇ ਫੈਸਲਾ ਕਰ ਲਿਆ ਵੀ ਅਸੀਂ ਬੱਚੇ ਹੀ ਨਹੀਂ ਲੈਣੇ ਭਾਈ ਹੋਰ ਬਸ ਤੇ ਭਵਾਨੀਗੜ੍ਹ ਖਤਮ ਨਹੀਂ ਹੋ ਜੂ ਤੇ ਜੇ ਸਾਰੀ ਦੁਨੀਆ ਹੀ ਇਹ ਫੈਸਲਾ ਕਰ ਲਿਆ ਫੇਰ ਸਾਰੀ ਦੁਨੀਆ ਖਤਮ ਨਹੀਂ ਹੋ ਜੂ ਤੇ ਦੁਨੀਆ ਬਣਾਉਣ ਦਾ ਫੈਸਲਾ ਹੈ ਕਿਹਦਾ ਫਿਰ ਬੋਲੋ ਬੰਦੇ ਦਾ ਇਹ ਫੈਸਲੇ ਸਾਡੇ ਨੇ ਮੈਂ ਤੁਹਾਨੂੰ ਫਿਰ ਕਹਿ ਰਿਹਾ ਬ੍ਰਹਿਮੰਡ ਬਣਾਉਣ ਦਾ ਫੈਸਲਾ ਇਹ ਸਾਰਾ ਕੁਝ ਖੇਡਾਂ ਉਹਦੀਆਂ ਰਚਾਈਆਂ ਆ ਜਿਹੜੀਆਂ ਦੋ ਜੰਮੀਆਂ ਨੇ ਤੇਰੀਆਂ ਖੇਡੀਆਂ ਰਚਾਈਆਂ ਇਹਦੀ ਜ਼ਿੰਮੇਵਾਰੀ ਤੇਰੀ ਹੈ ਰਿਕੁਆਇਰਮੈਂਟ ਹੈ ਪਰਮਾਤਮਾ ਦੀ ਰਿਕੁਆਇਰਮੈਂਟ ਜਿਹੜੀ ਕੁਦਰਤ ਦੇ ਨਿਯਮ ਨੇ ਉਹ ਰਿਕੁਆਇਰਮੈਂਟ ਤੁਹਾਨੂੰ ਪੂਰੀ ਕਰਨੀ ਪੈਂਦੀ ਹੈ ਬੱਚਾ ਹੁੰਦਾ ਉਹਨੇ ਤੇ ਇੱਕ ਸਿਸਟਮ ਬਣਾ ਦਿੱਤਾ ਬਸ ਉਹਨੇ ਇੱਕ ਸਿਸਟਮ ਇੱਕ ਨਿਯਮ ਘੜ ਦਿੱਤਾ ਗੁਰਬਾਣੀ ਸਾਨੂੰ ਕੀ ਸਮਝਾਉਂਦੀ ਹੈ ਦੋ ਚੀਜ਼ਾਂ ਤੇ ਗੁਰੂ ਗ੍ਰੰਥ ਸਾਹਿਬ ਕੰਮ ਕਰਦੇ ਜੋ ਬਖਸ਼ਿਸ਼ ਕਰਦੇ ਸਾਡੇ ਤੇ ਜੋ ਮਿਹਰ ਕੀਤੀ ਰੱਬ ਵੀ ਜਿਹੜਾ ਗੁਰੂ ਗ੍ਰੰਥ ਸਾਹਿਬ ਨੇ ਨਾ ਇਹ ਦੋ ਚੀਜ਼ਾਂ ਬਾਰੇ ਸਾਨੂੰ ਸਮਝਾਉਂਦੇ ਹੈ ਪਹਿਲੇ ਨੰਬਰ ਤੇ ਸਮਝਾਉਂਦੇ ਆ ਸਾਨੂੰ ਕੁਦਰਤ ਦੇ ਨਿਯਮ ਵੀ ਕੁਦਰਤ ਦੀ ਰਿਕੁਆਇਰਮੈਂਟ ਹੈ ਜਿਹੜੀ ਉਹ ਪੂਰੀ ਕਰੇਗਾ ਤੰਦਰੁਸਤ ਰਹੇਗਾ ਰਿਕੁਆਇਰਮੈਂਟ ਪੂਰੀ ਨਹੀਂ ਕਰੇਗਾ ਤੇ ਬਿਮਾਰ ਹੋਏਗਾ ਕੁਦਰਤ ਦੀ ਰਿਕੁਆਇਰਮੈਂਟ ਪੂਰੀ ਕਰੇਗਾ ਤੇ ਬੱਚਾ ਜੰਮਦਾ ਉਹਦੇ ਵਾਸਤੇ ਰਿਕੁਆਇਰਮੈਂਟ ਹੈ ਇੱਕ ਪੂਰੀ ਇੱਕ ਪ੍ਰਕਿਰਿਆ ਹੈ ਕੁਦਰਤ ਤੁਹਾਡੇ ਤੋਂ ਇਹ ਡਿਮਾਂਡ ਕਰਦੀ ਹੈ ਸਮਝ ਲਓ ਵੀ ਕੁਦਰਤ ਦੇ ਨਿਯਮਾਂ ਮੁਤਾਬਕ ਜਿਵੇਂ ਹੁਣ ਮੰਨ ਲਓ ਕਿਸੇ ਨੇ ਕੈਨੇਡਾ ਜਾਣਾ ਹੈ ਜਿਵੇਂ ਅੱਜ ਕੱਲ੍ਹ ਬੱਚੇ ਸਟੱਡੀ ਬੇਸ ਤੇ ਜਾਂਦੇ ਹੈ ਉਹ ਕਹਿੰਦੇ ਆ ਜੀ ਵੀ ਆ ਆ ਸ਼ਰਤਾਂ ਨੇ ਤੈਨੂੰ ਪੂਰੀਆਂ ਰਿਕੁਆਇਰਮੈਂਟ ਦਾ ਅਰਥ ਹੁੰਦਾ ਸ਼ਰਤਾਂ ਕੈਨੇਡਾ ਦੀਆਂ ਸ਼ਰਤਾਂ ਪੂਰੀਆਂ ਕਰਨਗੀਆਂ ਕਰਨੀਆਂ ਪੈਣਗੀਆਂ ਵੀ ਇੰਨੇ ਬੈਂਡ ਚਾਹੀਦੇ ਹੈ ਇੰਨੇ ਪਰਸੈਂਟ ਨੰਬਰ ਚਾਹੀਦੇ ਹੈ ਇਦਾਂ ਦੀ ਪੜ੍ਹਾਈ ਚਾਹੀਦੀ ਹੈ ਸਪੀਕ ਬੋਲਣਾ ਇਹਦਾ ਇੰਗਲਿਸ਼ ਇਦਾਂ ਚਾਹੀਦਾ ਹੈ ਉਹ ਸਾਰੀਆਂ ਚੀਜ਼ਾਂ ਜਦੋਂ ਤੁਸੀਂ ਪੂਰੀਆਂ ਕਰ ਦਿੰਦੇ ਹੋ ਕੈਨੇਡਾ ਦੀ ਅੰਬੈਸੀ ਦੀਆਂ ਜਦੋਂ ਤੁਸੀਂ ਸ਼ਰਤਾਂ ਪੂਰੀਆਂ ਕਰ ਦਿੰਦੇ ਹੋ ਤੇ ਵੀਜ਼ਾ ਮਿਲ ਜਾਂਦਾ ਜੇ ਸ਼ਰਤਾਂ ਨਹੀਂ ਪੂਰੀਆਂ ਕੀਤੀਆਂ ਤੇ ਵੀਜ਼ਾ ਨਹੀਂ ਮਿਲਦਾ ਹੁਣ ਜੇ ਬੰਦਾ ਐ ਕਹੀ ਜਾਵੇ ਇੱਕ ਕਵੇ ਹਾਏ ਸਾਡੇ ਤੇ ਕੈਨੇਡਾ ਨੇ ਕਿਰਪਾ ਕਰਤੀ ਤੇ ਇੱਕ ਕਵੇ ਕੈਨੇਡਾ ਨੇ ਕਿਰਪਾ ਨਹੀਂ ਕੀਤੀ ਆਪਾਂ ਕਹਾਂਗੇ ਕਮਲਾ ਤੂੰ ਅਗਲਿਆਂ ਨੇ ਤੇ ਸ਼ਰਤਾਂ ਰੱਖੀਆਂ ਨੇ ਤੈਨੂੰ ਆਪਣੀ ਹਿੰਮਤ ਨਾਲ ਚਾਹੇ ਵੀਜ਼ਾ ਲੈ ਲੈ ਤੇ ਚਾਹੇ ਉਹਨਾਂ ਦੀ ਸ਼ਰਤਾਂ ਪੂਰੀਆਂ ਨਾ ਕਰ ਗੱਲ ਕਿਹਦੇ ਤੇ ਆਈ ਤੇਰੇ ਤੇ ਇੱਕ ਬੱਚਾ ਸ਼ਰਤਾਂ ਪੂਰੀਆਂ ਕਰ ਗਿਆ ਦੂਜਾ ਸ਼ਰਤਾਂ ਪੂਰੀਆਂ ਨਹੀਂ ਕਰ ਸਕਿਆ ਸਿੱਧੀ ਜੀ ਗੱਲ ਹੈ ਜਿਹੜਾ ਰੱਬ ਹੈ ਨਾ ਰੱਬ ਰੱਬ ਦੀ ਬਣਾਈ ਕੁਦਰਤ ਹੈ ਤੇ ਕੁਦਰਤ ਦੀ ਰਿਕੁਆਇਰਮੈਂਟ ਹੈ ਕੁਦਰਤ ਦੀਆਂ ਕੁਝ ਸ਼ਰਤਾਂ ਨੇ ਉਹ ਸ਼ਰਤਾਂ ਤੈਨੂੰ ਪੂਰੀਆਂ ਕਰਨੀਆਂ ਪੈਣਗੀਆਂ ਕਿਰਪਾ ਲੈ ਲੈ ਸ਼ਰਤਾਂ ਪੂਰੀਆਂ ਨਾ ਕਰ ਕਿਰਪਾ ਤੋਂ ਵਾਂਝਾ ਰਹਿ ਬੱਚਾ ਪੈਦਾ ਕਰਨ ਵਾਸਤੇ ਕੁਦਰਤ ਦੀਆਂ ਸ਼ਰਤਾਂ ਨੇ ਉਹ ਕਹਿੰਦੇ ਸ਼ਰਤਾਂ ਪੂਰੀਆਂ ਕਰ ਭਾਵੇਂ 10 ਬੱਚੇ ਪੈਦਾ ਕਰ ਭਾਵੇਂ 12 ਪੈਦਾ ਕਰ ਭਾਵੇਂ 15 ਪੈਦਾ ਕਰ ਲੈ ਮਰਜ਼ੀ ਤੇਰੀ ਹੈ ਭਾਵੇਂ 1 ਭਾਵੇਂ 2 ਕੁਦਰਤ ਦੀ ਰਿਕੁਆਇਰਮੈਂਟ ਹੈ ਕੁਦਰਤ ਦੀਆਂ ਸ਼ਰਤਾਂ ਨੇ ਵੀ ਪਤੀ ਪਤਨੀ ਚਾਹੀਦੇ ਨੇ ਉਹਨਾਂ ਦੇ ਵਿੱਚ ਔਰਤ ਤੇ ਮਰਦ ਦੇ ਵਿੱਚ ਆਹ ਸੈੱਲ ਇਹਦੇ ਵਿੱਚ ਚਾਹੀਦੇ ਨੇ ਆਹ ਸੈੱਲ ਇਹਦੇ ਵਿੱਚ ਚਾਹੀਦੇ ਨੇ ਫਿਰ ਉਹਨਾਂ ਦੇ ਸੰਬੰਧ ਤੋਂ ਆਹ ਸ਼ਰਤ ਹੈ ਇਸ ਤਰੀਕੇ ਨਾਲ ਬੱਚਾ ਪੈਦਾ ਹੁੰਦਾ ਹੈ ਇਹ ਕੁਦਰਤੀ ਰਿਕੁਆਇਰਮੈਂਟ ਹੈ ਕੁਦਰਤੀ ਸ਼ਰਤ ਹੈ ਜਿਹਨੇ ਜਿਹਨੇ ਪੂਰੀ ਕਰਤੀ ਉਹਦੇ ਬੱਚਾ ਹੋ ਗਿਆ ਕਈ ਬੰਦਿਆਂ ਦੀ ਔਲਾਦ ਨਹੀਂ ਹੋਈ ਉਹਨਾਂ ਦੀ ਸਰੀਰ ਵਿੱਚ ਪ੍ਰੋਬਲਮ ਹੋ ਸਕਦੀ ਹੈ ਕਿਸੇ ਬੀਬੀ ਵਿੱਚ ਪ੍ਰੋਬਲਮ ਹੋ ਸਕਦੀ ਹੈ ਪਤੀ ਵਿੱਚ ਪ੍ਰੋਬਲਮ ਪਤਨੀ 'ਚ ਦੋਨਾਂ 'ਚੋਂ ਕਿਸੇ ਦੇ ਵਿੱਚ ਵੀ ਪ੍ਰੋਬਲਮ ਹੋ ਸਕਦੀ ਹੈ ਪਰ ਅਸੀਂ ਕੁਦਰਤ ਦੀ ਰਿਕੁਆਇਰਮੈਂਟ ਪੂਰੀ ਨਹੀਂ ਕਰ ਸਕਦੇ ਬੱਚਾ ਨਹੀਂ ਉਹਨੇ ਤੇ ਸਿਸਟਮ ਬਣਾਇਆ ਹੋਇਆ ਹੈ ਉਹਦੇ ਲਈ ਅਸੀਂ ਕੋਸ਼ਿਸ਼ ਕਰ ਸਕਦੇ ਹਾਂ ਕਿਤੇ ਨਾ ਕਿਤੇ ਕੁਦਰਤ ਦੇ ਵਿੱਚ ਉਹ ਦਵਾਈ ਵੀ ਪੈਦਾ ਕੀਤੀ ਹੋਣੀ ਹੈ ਉਹ ਸ਼ਰਤਾਂ ਪੂਰੀਆਂ ਕਰਨ ਲਈ ਉਹ ਤੇਰੇ ਸੈੱਲ ਪੂਰੇ ਕਰਨ ਲਈ ਉਹ ਤੂੰ ਦਵਾਈ ਖਾ ਸਕਦਾ ਆਪਣਾ ਇਲਾਜ ਕਰਾ ਸਕਦਾ ਉਹਦਾ ਇਲਾਜ ਕੱਢ ਲਓਗੇ ਠੀਕ ਹੋ ਸਕਦਾ ਬੱਚਾ ਹੋ ਵੀ ਸਕਦਾ ਪਰ ਕੁਦਰਤ ਦਾ ਇੱਕ ਨਿਯਮ ਹੈ ਕੁਦਰਤ ਦੀਆਂ ਇੱਕ ਸ਼ਰਤਾਂ ਨੇ ਉਹ ਪੂਰੀਆਂ ਕਰੋ ਜਿਹੜਾ ਬੰਦਾ ਤੰਦਰੁਸਤ ਰਹਿਣਾ ਚਾਹੁੰਦਾ ਹੈ ਉਹ ਤੰਦਰੁਸਤ ਰਹਿਣ ਵਾਲੀਆਂ ਸ਼ਰਤਾਂ ਪੂਰੀਆਂ ਕਰ ਲਵੇ। ਹੁਣ ਵੇਖਿਓ ਆਮ ਬੰਦੇ ਆ ਆਪਾਂ ਸਾਰੇ, ਜੇ ਡੋਲੇ ਕੱਢਣਾ ਚਾਹੁੰਦਾ ਹੈ ਤੇ ਸ਼ਰਤਾਂ ਪੂਰੀਆਂ ਕਰ। ਚੱਲ ਤਿੰਨ ਚਾਰ ਮਹੀਨੇ ਛੇ ਮਹੀਨੇ ਜਿੰਮ ਚਲਾ, ਨਿਕਲ ਆਉਣਗੇ। ਫਿਰ ਐ ਕਹੀ ਜਾ ਵੀ ਬਾਬੇ ਨੇ ਬਾਹਲੀ ਰੱਬ ਨੇ ਕਿਰਪਾ ਕਰਤੀ ਵੀ ਡੋਲੇ ਮੇਰੇ ਬਣਾ ਤੇ, ਵੀ ਬਣਾਏ ਤੇ ਤੈਂ ਆਪ ਨੇ, ਉਹਦੀ ਤੇ ਰਿਕੁਆਇਰਮੈਂਟ ਸੀ ਪੂਰੀ ਕਰ ਦਿੱਤੀ। ਤੇ ਜੇ ਨਹੀਂ ਬਣੇ ਫਿਰ ਕਸੂਰ ਕਿਹਦਾ ਹੋਇਆ? ਸਾਡਾ। ਅਸਲ ਚ ਦੋਵੇਂ ਗੱਲਾਂ ਨਾ, ਅਸਲ ਚ ਮੈਂ ਬੇਨਤੀ ਇਹ ਕਰਨੀ ਚਾਹ ਰਿਹਾ ਜਿਹੜੀ ਕਹਿ ਰਿਹਾ ਸਮਝੋ, ਕ੍ਰੈਡਿਟ ਲੈਣਾ ਵੀ ਸਿੱਖੋ, ਜਦੋਂ ਗਲਤ ਹੋ ਜਾਂਦਾ ਉਹਦੀ ਜ਼ਿੰਮੇਵਾਰੀ ਲੈਣੀ। ਦੋਨੇ ਗੱਲਾਂ ਸਾਨੂੰ ਲੈਣੀਆਂ, ਕ੍ਰੈਡਿਟ ਵੀ ਖਾ ਤੇ ਜਦੋਂ ਗਲਤ ਹੁੰਦਾ ਹੈ ਉਹਦੀ ਜ਼ਿੰਮੇਵਾਰੀ। ਦੋਨੇ ਕੰਮ ਤੈਨੂੰ ਮੰਨਣੇ। ਅਮਰੀਕਾ ਵਾਲੇ ਕ੍ਰੈਡਿਟ ਲੈਣਾ ਚਾਹੁੰਦੇ ਨੇ ਨਾ, ਜੇ ਵੀ ਅਸੀਂ ਰੂਲ ਬਣਾਏ, ਅਸੀਂ ਦਰਖਤ ਨਹੀਂ ਪੱਟੇ, ਅਸੀਂ ਗੰਦ ਨਹੀਂ ਪਾਇਆ, ਅਸੀਂ ਸਾਫ ਸਫਾਈ ਰੱਖੀ। ਕੈਨੇਡਾ ਵਿੱਚ ਇੱਕ ਨੰਬਰ ਦੇ ਉੱਤੇ ਆਉਂਦੀ ਹੈ ਆਕਸੀਜਨ, ਸ਼ੁੱਧ ਹਵਾ, ਸ਼ੁੱਧ ਵਾਤਾਵਰਣ ਇੱਕ ਨੰਬਰ ਤੇ ਹੈ ਕਹਿੰਦੇ ਕੈਨੇਡਾ। ਹੁਣ ਇਸ ਗੱਲ ਦਾ ਜੇ ਕ੍ਰੈਡਿਟ ਕੈਨੇਡਾ ਲੈਣਾ ਚਾਹੁੰਦਾ ਹੈ ਵੀ ਕ੍ਰੈਡਿਟ ਸਾਨੂੰ ਦਿਓ ਵੀ ਅਸੀਂ ਦਰਖਤ ਨਹੀਂ ਪੱਟੇ, ਅਸੀਂ ਸਾਫ ਸਫਾਈ ਰੱਖੀ ਹੈ, ਅਸੀਂ ਗੰਦ ਨਹੀਂ ਪਾਇਆ, ਅਸੀਂ ਕਿਸੇ ਤਰ੍ਹਾਂ ਦਾ ਖਲਾਰਾ ਨਹੀਂ ਪੈਣ ਦਿੱਤਾ, ਇਹਦਾ ਕ੍ਰੈਡਿਟ ਲਵੇ ਕੈਨੇਡਾ। ਜੇ ਕੈਨੇਡਾ ਕ੍ਰੈਡਿਟ ਲਵੇਗਾ ਤੇ ਭਾਰਤ ਨੂੰ ਜਿੰਨਾ ਇੱਥੇ ਗੰਦ ਪਿਆ ਉਹਦੀ ਜ਼ਿੰਮੇਵਾਰੀ ਲੈਣੀ। ਜੇ ਸਹੀ ਦਾ ਕ੍ਰੈਡਿਟ ਖਾਣਾ ਹੈ ਤੇ ਗਲਤ ਦੀ ਜ਼ਿੰਮੇਵਾਰੀ ਲੈਣੀ। ਪਰਮਾਤਮਾ ਨੇ ਤੇ ਨਿਯਮ ਬਣਾ ਦਿੱਤੇ ਹੈ, ਜੇ ਨਹੀਂ ਫੋਲੋ ਕਰ ਸਕਿਆ, ਨਹੀਂ ਸਮਝ ਸਕਿਆ ਤੇ ਨਲੇਕੀਆਂ ਸਾਡੀਆਂ ਹਨ, ਉਹਦੇ ਵਿੱਚ ਸਾਡੀਆਂ ਕਮੀਆਂ ਰਹਿ ਗਈਆਂ, ਸਾਡੀਆਂ ਘਾਟਾਂ ਰਹਿ ਗਈਆਂ। ਇਹ ਸਾਰਾ ਹੀ ਗਲਤ ਹੋ ਜਾਂਦਾ ਸਾਡੇ ਵਰਗੇ। ਹੁਣ ਇੱਥੇ ਸਟੇਜ ਤੇ ਵੇਖੋ ਨਾ, ਪਵਨ ਗੁਰੂ ਪਾਣੀ ਪਿਤਾ ਪੜ੍ਹਦੇ ਰਹੋ, ਪਤਾ ਨਹੀਂ ਕਿੰਨਾ ਕੁ ਗਲੇ ਸੰਘ ਪਾੜ ਲਏ ਬੋਲ ਬੋਲ ਕੇ, ਕਿੰਨੀਆਂ ਢੋਲਕੀਆਂ ਪਾੜਦੀਆਂ, ਕਿੰਨੇ ਵਾਜੇ ਟੁੱਟ ਗਏ ਹੋਣਗੇ ਰਾਗੀਆਂ ਦੇ ਸਾਡੇ ਸਿੱਖਾਂ ਦੇ ਗਾ ਗਾ ਕੇ, ਤੇ ਨਾ ਪਵਨ ਸਾਫ ਹੈ ਤੇ ਨਾ ਇੱਥੇ ਪਾਣੀ ਸਾਫ ਹੈ। ਕਹਿੰਦੇ ਕੁਝ ਹੋਰ ਆ ਤੇ ਕਰਦੇ ਕੁਝ, ਕੱਲੇ ਰਾਜੇ ਮਹਾਰਾਜੇ ਨੀ, ਇੱਥੇ ਢਾਂਚਾ ਰਾਜਨੀਤਿਕ ਵਿਗੜ ਗਿਆ, ਬੇੜਾ ਸਾਡਾ ਜ਼ਿਆਦਾ ਬੈਠਾ। ਆ 25 ਤਰੀਕ ਦਾ ਗੁਰੂ ਗੋਬਿੰਦ ਸਿੰਘ ਦਾ ਮਨਾ ਰਹੇ ਸੀ ਨਾ ਪ੍ਰਕਾਸ਼ ਦਿਹਾੜਾ, ਉਧਰੋਂ ਫਤਿਹਗੜ੍ਹ ਸਾਹਿਬ ਲਾਈਨਾਂ ਲੱਗੀਆਂ ਸੀ, ਉੱਥਰੋਂ ਅੰਮ੍ਰਿਤਸਰ ਲੱਗੀਆਂ ਸੀ, ਤੇ ਦਰਬਾਰ ਸਾਹਿਬ ਦੇ ਵਿੱਚ ਨਾਲੇ ਤੇ ਦੀਪਮਾਲਾ ਹੋਈ ਸੀ ਤੇ ਨਾਲੇ ਆਤਿਸ਼ਬਾਜ਼ੀ, ਆਤਿਸ਼ਬਾਜ਼ੀਆਂ ਹੋ ਰਹੀਆਂ ਨੇ ਤੇ ਅੰਦਰ ਰਾਗੀ ਪੜਦਾ ਪਵਨ ਗੁਰੂ ਪਾਣੀ ਪਿਤਾ ਲੈ ਦੇ ਲੋ ਸਿੱਖਿਆ ਸਮਾਜ ਨੂੰ। ਆ ਸਮਝਾ ਲਓ, ਜਿਹੜਾ ਗੁਰੂ, ਜਿਹੜਾ ਮੇਰਾ ਮੇਰੇ ਗੁਰੂ ਗ੍ਰੰਥ ਸਾਹਿਬ ਤੁਹਾਨੂੰ ਕੁਦਰਤ ਦੇ ਆ ਸਿਸਟਮ ਨੂੰ ਸਮਝਣ ਦੀ ਗੱਲ ਕਰਦੇ ਆ ਤੇ ਅਸੀਂ ਸਾਰੇ ਹੀ ਉਹ ਸਿਸਟਮ ਤੋੜ ਕੇ ਫਿਰ ਨਾਲੇ ਬਾਣੀ ਗਾਉਂਦੇ ਹਾਂ ਉੱਚੀ ਉੱਚੀ, ਇਹਦਾ ਅਰਥ ਕੀ ਹੈ? ਸਾਡਾ ਇਹਨਾਂ ਗੱਲਾਂ ਨੂੰ ਕਰਨ ਦਾ ਕੁਦਰਤ ਗੁਰਬਾਣੀ ਤੇ ਸਾਰੀ ਕੁਦਰਤ ਦੇ ਨਿਯਮਾਂ ਨੂੰ ਮੰਨਣ ਦੀ ਗੱਲ ਕਰਦੀ ਹੈ। ਅਸੀਂ ਸਾਰੇ ਨਿਯਮ ਤੋੜਦੇ ਹਾਂ, ਅਸੀਂ ਨਿਯਮ ਤੋੜਦੇ ਹੀ ਨਹੀਂ, ਅਸੀਂ ਤੇ ਇਹ ਵੀ ਕਹਿੰਦੇ ਹਾਂ ਵੀ ਸਾਡਾ ਗੁਰੂ ਵੀ ਨਿਯਮ ਤੋੜਦਾ ਰਿਹਾ। ਅਸੀਂ ਤੇ ਇਹ ਕਹਿੰਦੇ ਹਾਂ ਸਟੇਜਾਂ ਤੇ, ਜਦੋਂ ਅਸੀਂ ਇਹ ਕਹਿੰਦੇ ਹਾਂ ਵੀ ਮਹਾਰਾਜ ਨੇ ਲੜਕੀ ਤੋਂ ਲੜਕਾ ਬਣਾ ਦਿੱਤਾ ਤੇ ਕੁਦਰਤ ਦਾ ਨਿਯਮ ਤੇ ਤੋੜਤਾ ਨਾ, ਰਿਕੁਆਇਰਮੈਂਟ ਪੂਰੀ। ਐ ਨਹੀਂ ਵੀ ਕੈਨੇਡਾ ਦਾ ਵੀਜ਼ਾ ਬਾਰਡਰ ਟੱਪ ਜਾਏਗਾ ਕਹਿੰਦੇ ਅਮਰੀਕਾ ਪਹੁੰਚਣ ਲਈ, ਇੱਕ ਤੇ ਹੈ ਨਾ ਵੀ ਅਮਰੀਕਾ ਜਾਣ ਵਾਸਤੇ ਅਮਰੀਕਾ ਦੀਆਂ ਸ਼ਰਤਾਂ ਪੂਰੀਆਂ, ਬੋਲੋ ਪਿਆਰਿਓ, ਤੇ ਜਾਂ ਫਿਰ ਬਾਰਡਰ ਟੱਪ ਜੋ ਜਿਹਨੂੰ ਦੋ ਨੰਬਰ ਤੇ ਜਾਣਾ ਕਹਿੰਦੇ ਆ, ਦੋ ਨੰਬਰ ਤੇ ਜਾਣਾ ਸਹੀ ਹੈ ਕਿ ਗਲਤ ਹੈ? ਬੋਲੋ, ਗਲਤੀ ਹੈ ਨਾ। ਅਗਲਾ ਲੋੜਾਂ ਮੁਤਾਬਕ ਔਖਾ ਹੋਇਆ ਚਲਿਆ ਗਿਆ, ਚਲੋ, ਪਰ ਜੇ ਆਪਾਂ ਸਿਸਟਮ ਨੂੰ ਵੇਖੀਏ ਫਿਰ ਤੇ ਗਲਤ ਹੈ। ਤੇ ਜੇ ਲੜਕੀ ਤੋਂ ਲੜਕਾ ਪੈਦਾ ਹੋਣਾ, ਲੜਕੀ ਪੈਦਾ ਹੋਣੀ ਹੈ, ਇਹ ਕੁਦਰਤ ਦੀਆਂ ਸ਼ਰਤਾਂ ਸੀ, ਬੰਦੇ ਨੇ ਪੂਰੀਆਂ ਕਰਨੀਆਂ ਸੀ, ਪਰ ਲੜਕੀ ਤੋਂ ਗੁਰੂ ਸਾਹਿਬ ਨੇ ਲੜਕਾ ਬਣਾ ਦਿੱਤਾ, ਲੜਕੇ ਤੋਂ ਲੜਕੀ ਬਣਾ ਦਿੱਤੀ। ਮਤਲਬ ਇਹਦਾ ਕੀ ਹੋਇਆ ਵੀ ਗੁਰੂ ਸਾਹਿਬ ਹੀ ਸ਼ਰਤਾਂ ਤੋੜੀ ਜਾਂਦੇ ਆ ਰੱਬ ਦੀਆਂ? ਕੁਦਰਤ ਦੇ ਨਿਯਮਾਂ ਨੂੰ ਗੁਰੂ ਸਾਹਿਬ ਕਿਵੇਂ ਤੋੜ ਸਕਦੇ? ਕੁਦਰਤ ਦੀ ਰਿਕੁਆਇਰਮੈਂਟ ਜਿਹੜੀ ਹੈ ਰੱਬ ਦੀ, ਉਹ ਕਿਵੇਂ ਤੋੜ ਸਕਦੇ ਆ ਸਾਡੇ ਗੁਰੂ ਸਾਹਿਬ? ਉਹ ਤੇ ਸਾਨੂੰ ਸਿਖਾਉਣ ਆਏ ਆ, ਕੁਦਰਤ ਦੇ ਅਸੂਲ ਤੇ ਸਾਨੂੰ ਸਿਖਾ ਰਹੇ ਆ, ਉਹ ਆਪ ਕਿੱਦਾਂ ਤੋੜ ਦੇਣਗੇ? ਕੁਦਰਤ ਦੇ ਨਿਯਮਾਂ ਨੂੰ ਕਿੱਦਾਂ ਤੋੜ ਦੇਣਗੇ ਸਾਡੇ ਗੁਰੂ ਸਾਹਿਬ? ਮੈਂ ਤੁਹਾਨੂੰ ਫਿਰ ਬੇਨਤੀ ਕਰਦਾ, ਗੁਰੂ ਸਾਹਿਬ ਸਾਨੂੰ ਦੋ ਚੀਜ਼ਾਂ ਦੇ ਰਹੇ ਆ ਜੀ, ਚੇਤਾ ਰੱਖਿਓ ਚੰਗੀ ਤਰ੍ਹਾਂ ਇਹ ਗੱਲ। ਪਹਿਲੀ ਗੱਲ ਤੇ ਸਾਨੂੰ ਸਮਝਾਉਂਦੇ ਆ ਕੁਦਰਤ ਦੇ ਨਿਯਮ। ਪਹਿਲੀ ਗੱਲ ਟੌਪਿਕ ਤੇ ਆਪਾਂ ਗੱਲ ਕਰ ਰਹੇ ਹਾਂ ਵੀ ਪਰਮਾਤਮਾ ਦੇ ਜਿਹੜੇ ਨਿਯਮ ਨੇ, ਇਹ ਜੱਗ ਸੱਚੇ ਕੀ ਹੈ ਕੋਠੜੀ ਸੱਚੇ ਕਾ ਵਿੱਚ ਵਾਸ, ਅਸਰ ਇਹਦੇ ਵਿੱਚ ਮੇਰਾ ਪਰਮਾਤਮਾ ਵਸਿਆ ਹੋਇਆ, ਬਲਿਹਾਰੀ ਕੁਦਰਤ ਵਸਿਆ, ਉਹਨੇ ਆਪੇ ਆਪੀ ਨੇ ਆਪ ਸਾਜਿਓ, ਆਪੀ ਨੇ ਰਚਿਓ ਨਾਓ, ਦੂਈ ਕੁਦਰਤ ਸਾਜੀ ਹੈ ਕਰ ਆਸਣ ਡਿੱਠੋ ਚਾਓ, ਇਹਦੇ ਵਿੱਚ ਉਹਨੇ ਆਪਣਾ ਆਸਣ ਲਾਇਆ ਕੁਦਰਤ ਦੇ ਵਿੱਚ, ਵਿੱਚ ਵਿੱਚ ਵਰਤ ਰਿਹਾ ਉਹਨੇ ਇਹ ਬਣਾਇਆ ਸਾਰਾ, ਇਹ ਸਿਸਟਮ ਬਣਾਇਆ। ਪਹਿਲੇ ਨੰਬਰ ਦੇ ਉੱਤੇ ਤੇ ਕੁਦਰਤ ਦਾ ਸਿਸਟਮ ਹੈ ਜਿਹੜਾ ਪੂਰਾ ਕਰੋ। ਜੇ ਕਿਸੇ ਨੇ ਨਹੀਂ ਸੁਣਿਆ ਤੇ ਦਿੜਬੇ ਮੈਂ ਦੀਵਾਨ ਵਿੱਚ ਕਿਹਾ ਸੀ ਕਿੰਨੀ ਭੋਗਣੀ ਹੈ, ਕਿੱਦਾਂ ਦੀ ਭੋਗਣੀ ਹੈ, ਇਹ ਵੀ ਤੇਰੇ ਹੱਥ। ਇੱਕ ਤੇ ਹੈ ਨਾ ਦੁਨੀਆ ਬਣਾਉਣੀ ਹੈ ਕਿ ਨਹੀਂ ਬਣਾਉਣੀ, ਇਹ ਵੀ ਤੇਰੇ ਹੱਥ ਹੈ। ਬੱਚੇ ਜੰਮਣੇ ਆ ਕਿ ਨਹੀਂ ਜੰਮਣੇ ਤੁਹਾਡੇ ਚ ਕੀ ਕਹਿਣੀ, ਬੰਦੇ ਦੇ ਕਿੱਥੇ ਹੱਥ ਹੈ? ਲੈ ਹੱਥ ਕਿਉਂ ਨਹੀਂ? 12 ਬੱਚਿਆਂ ਤੋਂ ਕਿਉਂ ਤੂੰ 2 ਬੱਚਿਆਂ ਤੇ ਆ ਗਿਆ? ਤੇਰਾ ਫੈਸਲਾ, ਮੰਨਣਾ ਪੈਣਾ ਤੈਨੂੰ। ਜੇ ਤੇਰੇ ਹੱਥ ਨਹੀਂ ਫਿਰ ਰਹਿਣ ਦੇ, ਹਰੇਕ ਸਾਲ ਇੱਕ ਜੰਮੀ ਜੋ 15 ਸਾਲਾਂ ਚ ਲੈ 15 ਨਿਆਣੇ ਹੋ ਜਾਣਗੇ, ਜੰਮਣ ਦੇ ਫਿਰ ਤੇਰੇ ਹੱਥ ਹੈ। ਤੂੰ ਜਾਣ ਕੇ ਕਹਿੰਦਾ ਇਹ ਗੱਲ, ਤੂੰ ਗਲਤ ਸਟੇਟਮੈਂਟ ਦੇ ਰਿਹਾ। ਇਹ ਤੇਰਾ ਪਤੀ ਪਤਨੀ ਦਾ ਫੈਸਲਾ ਹੈ ਵੀ ਅਸੀਂ ਹਰੇਕ ਸਾਲ ਨਿਆਣਾ ਨਹੀਂ ਜੰਮਣਾ। ਜਿਹੜੀ ਚੀਜ਼ ਤੂੰ ਸ਼ਰਿਆ ਤੇਰੇ ਹੱਥ ਹੈ, ਤੂੰ ਕਿਉਂ ਕਿਉਂ ਨਹੀਂ ਮੰਨਦਾ ਵੀ ਇਹ ਇਹ ਕਿਉਂ ਕਹਿੰਦਾ ਰੱਬ ਦੇ ਹੱਥ? ਮੈਂ ਇੱਥੇ ਤੱਕ ਵੀ ਦਿੜਬੇ ਦੇ ਦੀਵਾਨ ਚ ਕਿਹਾ ਜੰਮਣੇ ਨੇ ਨਹੀਂ ਜੰਮਣੇ, ਪਾਪੂਲੇਸ਼ਨ ਪੈਦਾ ਕਰਨੀ ਹੈ ਨਹੀਂ ਕਰਨੀ, ਵਧਾਣੀ ਹੈ ਨਹੀਂ ਵਧਾਣੀ, ਇਹ ਤੁਹਾਡੇ ਹੱਥ ਹੈ। ਕਿੰਨੀ ਜਿਉਣੀ ਹੈ ਇਹ ਵੀ ਤੇਰੇ ਹੱਥ ਹੈ, ਕਿੱਦਾਂ ਦੀ ਜਿਉਣੀ ਹੈ ਇਹ ਵੀ ਤੇਰੇ ਹੱਥ ਹੈ, ਕਿੰਨੀ ਕਿੰਨੀ। ਉਹਨੇ ਇੱਕ ਸਿਸਟਮ ਬਣਾਇਆ ਹੈ ਕਿ ਬੰਦਾ 100 ਸਾਲ ਦੇ ਨੇੜੇ ਤੇੜੇ ਉਮਰ ਭੋਗਦਾ, 120 ਵੀ ਭੋਗ ਸਕਦਾ ਹੈ, ਇੱਕ ਜਗ੍ਹਾ ਜਾ ਕੇ ਐਂਡ ਆਉਂਦਾ ਹੈ। ਪਰ ਜੇ ਤੂੰ ਚਾਹਵੇਂ ਤੇ 100 ਸਾਲ ਦਾ ਵੀ ਤੁਰ ਫਿਰ ਸਕਦਾ ਹੈ, ਤੁਰ ਫਿਰ ਸਕਦਾ ਹੈ, 100 ਸਾਲ ਦਾ ਵੀ ਆਪਣੀ ਰੋਟੀ ਆਪ ਖਾ ਸਕਦਾ ਹੈ। ਬੜੀਆਂ ਮਾਈਆਂ, ਬੜੇ ਭਾਈ, ਬਜ਼ੁਰਗ ਅੱਜ ਵੀ ਇਦਾਂ ਦੇ ਹੈ ਹੈ ਜਿਨ੍ਹਾਂ ਨੇ ਕੰਟਰੋਲ ਖਾਣੇ ਦਾ ਕੀਤਾ ਤੇ 100-100 ਸਾਲ ਉਮਰ ਭੋਗ ਰਹੇ ਹੈ। ਇੱਕ ਕੰਟਰੀ ਦੇ ਵਿੱਚ ਆਪਾਂ ਇਹ ਸ਼ਬਦ, ਮੈਂ ਅੱਗੇ ਵੀ ਤੁਹਾਨੂੰ ਦੱਸਿਆ ਸੀ ਨਾ, ਗੱਲ ਇਹ ਕਈ ਵਾਰੀ ਹੋ ਚੁੱਕੀ ਹੈ ਵੈਸੇ, 3 ਵਾਰ ਤੇ ਮੈਨੂੰ ਪਤਾ, ਮੈਨੂੰ ਯਾਦ ਹੈ ਵੀ 3 ਵਾਰੀ ਤੇ ਮੈਂ ਗੱਲ ਸਟੇਜ ਤੇ ਕਰ ਚੁੱਕਿਆ, ਪਰ ਥੋੜੀ ਜਿਹੀ ਆਪਾਂ ਫੇਰ ਕਰਦੇ ਹਾਂ ਕਿਉਂਕਿ ਟੌਪਿਕ ਇਸ ਇਦਾਂ ਦਾ ਨਾ ਵੀ ਗੁਰੂ ਗ੍ਰੰਥ ਸਾਹਿਬ ਚ ਦੋ ਚੀਜ਼ਾਂ ਸਮਝਾਉਂਦੇ ਹੈ, ਇੱਕ ਕੁਦਰਤ ਦਾ ਨਿਯਮ, ਦੂਜੀ ਮੈਂ ਤੁਹਾਨੂੰ ਦੱਸਦਾ। ਪਹਿਲੇ ਨੰਬਰ ਦੇ ਉੱਤੇ ਤੇ ਜਦੋਂ ਆ ਸ਼ਬਦ ਆਇਆ ਨਾ ਗੁਰਬਾਣੀ ਦੇ ਵਿੱਚ, ਇੱਕ ਦਿਨ ਮੈਂ ਐਤਵਾਰ ਚੌਰ ਕਰਦਾ ਸੀ, ਉਸ ਦਿਨ ਇਹ ਸ਼ਬਦ ਜਦੋਂ ਆਇਆ, ਇਹ ਪੂਰਾ ਅਸ਼ਟਪਦੀ ਆ ਸ਼ਬਦ ਆਪਾਂ ਪੜ੍ਹਦੇ ਹਾਂ, ਇਹਦੇ ਵਿੱਚ ਇੱਕ ਬਚਨ ਆਉਂਦਾ, ਲਓ ਆ ਸ਼ਬਦ ਇੱਕ ਵਾਰ ਸੁਣੋ। ਹਾਰ ਪਰਿਓ ਸਵਾਮੀ ਕੇ ਦੁਆਰੇ ਦੀਜੇ ਬੁੱਧ ਬਬੇਕ, ਸ਼ੁਰੂ ਹੁੰਦਾ ਪਾਠ ਪੜ੍ਹਿਓ ਅਰ ਵੇਦ ਵਿਚਾਰ, ਸੁਣਿਓ ਆ ਸ਼ਬਦ, ਸੁਣਿਓ ਅਸ਼ਟਪਦੀਆ 8 ਪਦ ਨੇ ਸ਼ਬਦ। ਪਾਠ ਪੜਿਓ ਅਰ ਵੇਦ ਵਿਚਾਰਿਓ, ਨਿਵਲ ਪੋਯੰਗਮ ਸਾਦੇ, ਪੰਚ ਜਨਾ ਸਿਉ ਸੰਗ ਨਾ ਛੁਟਕਿਓ, ਅਧਕ ਅਹੰ ਬੁੱਧ ਬਾਦੇ। ਪਿਆਰੇ ਇਨ ਵਿਦ ਮਿਲਣ ਨਾ ਜਾਈ, ਮੈਂ ਕੀਏ ਕਰਮ ਅਨੇਕਾ, ਹਰ ਪਰਿਓ ਸਵਾਮੀ ਕੈ ਦੁਆਰੇ ਦੀਜੈ ਬੁੱਧ ਬਿਵੇਕਾ। ਮੋਨ ਪਇਓ ਕਰ ਪਾਤੀ ਰਹਿਓ, ਨਗਨ ਫਿਰਿਓ ਬਨ ਮਾਹੀ, ਤਟ ਤੀਰਥ ਸਭ ਧਰਤੀ ਭ੍ਰਮਿਓ, ਦੁਬਿਦਾ ਛੁਟਕੈ ਨਾਹੀ। ਮਨ ਕਾਮਨਾ ਤੀਰਥ ਜਾਏ ਬਸਿਓ, ਸਿਰ ਕਰਵਤ ਤਰਾਏ, ਮਨ ਕੀ ਮਹਿਲ ਨਾ ਉਤਰੈ ਇਹ ਬਿਦ, ਜੇ ਲਖ ਜਤਨ ਕਰਾਏ ਕਨਕ ਕਾਮਨੀ ਹੈਵਰ ਗੈਵਰ ਬਹੁ ਬਿਦ ਦਾਨ ਦਾ ਤਾਰਾ ਅਨ ਬਸਤਰ ਭੂਮ ਬਹੁ ਅਰਪੇ ਨਹ ਮਿਲਿਐ ਹਰ ਦੁਆਰਾ ਪੂਜਾ ਅਰਚਾ ਬੰਧਨ ਡੰਡੋ ਖੱਟ ਕਰਮਾ ਰਤ ਰਹਿਤਾ ਹਾਂ ਹਾਂ ਕਰਤ ਬੰਧਨ ਮਹਿ ਪਰਿਆ ਨਹ ਮਿਲਿਐ ਇਹ ਜੁਗਤਾ ਜੋਗ ਸਿੱਧ ਆਸਣ ਚੌਰਾਸੀ ਇਹ ਪੀ ਕਰ ਕਰ ਰਹਿਆ ਵੱਡੀ ਯਾਰ ਜਾ ਫਿਰ ਫਿਰ ਜਨਮੈ ਹਰ ਸਿਉ ਸੰਗ ਨਾ ਗਹਿਆ ਇੱਥੇ ਰੁਕੇ ਵੱਡੀ ਯਾਰ ਜਾ ਫਿਰ ਫਿਰ ਜਨਮ ਹਰ ਸਿਉ ਸੰਗ ਨਾ ਗਹਿਆ ਆ ਚੇਤਾ ਰੱਖਿਓ ਆ ਥੋੜੀ ਜਿਹੀ ਰਹਿ ਗਿਆ ਸ਼ਬਦ ਦੇ ਵੀ ਸੁਣ ਲਓ ਚਲੋ ਅੱਗੇ ਪੂਰਾ ਹੋਇਆ ਰਾਜ ਲੀਲਾ ਰਾਜਨ ਕੀ ਰਚਨਾ ਕਰਿਆ ਹੁਕਮ ਅਫਾਰਾ ਸੇਜ ਸੋਹਣੀ ਚੰਦਨ ਚੋਆ ਨਰਕ ਘੋਰ ਕਾ ਦੁਆਰਾ ਹਰ ਕੀਰਤ ਸਾਧ ਸੰਗਤ ਹੈ ਸਿਰ ਕਰ ਮਨ ਕੈ ਕਰਮਾ ਪਹੁ ਨਾਨਕ ਤਿਸ ਭਇਓ ਪ੍ਰਾਪਤ ਜਿਸ ਪੁਰਬ ਲਿਖੇ ਕਾ ਲਹਿਣਾ ਲਾਸਟ ਪੰਕਤੀ ਰਹਿ ਗਈ ਕਹਿੰਦੇ ਸਾਰੇ ਕੰਮ ਕਰਕੇ ਵੇਖ ਲੈ ਪਾਠ ਪੜ੍ਹ ਕੇ ਵੇਖ ਲੈ ਵੇਦਾਂ ਦੀ ਵਿਚਾਰ ਕਰਕੇ ਵੇਖ ਲੈ ਤੀਰਥਾਂ ਤੇ ਨਹਾ ਕੇ ਵੇਖ ਲਿਆ ਦਾਨ ਕਰਕੇ ਵੇਖ ਲਿਆ ਜੋਗੀਆਂ ਵਾਲੇ 84 ਆਸਣ ਲਾ ਕੇ ਵੇਖ ਲਏ ਕਹਿੰਦੇ ਲੋਕੀ ਕਹਿੰਦੇ ਉਮਰਾਂ ਵੱਡੀਆਂ ਹੋ ਜਾਂਦੀਆਂ ਕਹਿੰਦੇ ਉਮਰਾਂ ਵੀ ਵਧਾ ਕੇ ਵੇਖ ਲਈਆਂ ਸਾਧਨ ਕਰ ਕਰਕੇ ਯੋਗ ਕਰ ਕਰਕੇ ਖਾਣਾ ਪੀਣਾ ਕੰਟਰੋਲ ਕਰ ਕਰਕੇ 200 ਸਾਲ ਦੀ ਉਮਰ ਭੋਗ ਕੇ ਜੋ 150 ਸਾਲ ਦੀ ਉਮਰ ਭੋਗ ਕੇ ਜੋ ਕਹਿੰਦੇ ਕਾਂਸ਼ੀ ਦੇ ਵਿੱਚ ਆਰਾ ਲਾਇਆ ਹੋਇਆ ਸੀ ਕਹਿੰਦੇ ਸ਼ਿਵਜੀ ਨੂੰ ਖੁਸ਼ ਕਰਨਾ ਨਾ ਪੁਜਾਰੀ ਤਬਕਾ ਸਾਡੇ ਵਰਗਾ ਖਾਣ ਵਾਲਾ ਜਿਹੜਾ ਸੀ ਪੂਜਾ ਦਾ ਧਾਨ ਖਾਣ ਵਾਲੇ ਬੰਦੇ ਉਹ ਕਹਿੰਦੇ ਸੀ ਆਪਣਾ ਸਾਰਾ ਕੁਝ ਦਾਨ ਕਰਕੇ ਆਰੇ ਨਾਲ ਆਪਣੇ ਆਪ ਨੂੰ ਚਰਾ ਲਿਆ ਅੱਗੇ ਦਰਗਾਹ 'ਚ ਥਾਂ ਮਿਲ ਜੂ ਕਹਿੰਦੇ ਸ਼ਿਵਜੀ ਦੀ ਪੁਰੀ ਨੂੰ ਜਾਏਗਾ ਕਈ ਬੰਦੇ ਏਦਾਂ ਦੇ ਵੀ ਹੁੰਦੇ ਨੇ ਮਾਨਸਿਕ ਰੋਗੀ ਅੰਧ ਵਿਸ਼ਵਾਸੀ ਸ਼ਰਧਾ 'ਚ ਅੰਨੇ ਹੋਏ ਹਿਪਨੋਟਾਈਜ਼ ਹੋ ਚੁੱਕੇ ਲੋਕ ਨੇ ਜਿਹੜੇ ਜਿਨ੍ਹਾਂ ਨੇ ਆਪਣੇ ਆਪ ਨੂੰ ਆਰੇ ਨਾਲ ਚਰਵਾ ਕੇ ਸਾਰਾ ਕੁਝ ਆਪਣਾ ਦਾਨ ਕਰਕੇ ਤੇ ਆਰੇ ਥੱਲੇ ਖੜ ਕੇ ਕਹਿੰਦੇ ਅੱਗੇ ਅੱਗੇ ਜਗ੍ਹਾ ਮਿਲ ਜੂ ਚੱਲ ਪਾਂਡੇ ਦੇ ਪਿੱਛੇ ਲੱਗ ਕੇ ਖਾਣ ਵਾਲੇ ਦੇ ਪਿੱਛੇ ਲੱਗ ਕੇ ਕਹਿੰਦੇ ਮੈਂ ਸਾਰੇ ਕੰਮ ਜੋਗੀਆਂ ਵਾਲੇ ਵੀ ਕਰਕੇ ਵੇਖ ਲਏ ਬਾਹਮਣਾਂ ਵਾਲੇ ਪੰਡਤਾਂ ਵਾਲੇ ਸਾਰੇ ਕੰਮ ਕਰਕੇ ਵੇਖ ਲਏ ਪਾਠ ਪੜ੍ਹ ਕੇ ਵੀ ਵੇਖ ਲਏ ਦਾਨ ਪੁੰਨ ਕਰਕੇ ਵੀ ਵੇਖ ਲਿਆ ਰਾਜਿਆਂ ਮਹਾਰਾਜਿਆਂ ਵਾਲੀਆਂ ਐਸ਼ਾਂ ਕਰਕੇ ਵੀ ਵੇਖ ਲਈਆਂ ਸੁਣ ਲਿਓ ਰਾਜਿਆਂ ਮਹਾਰਾਜਿਆਂ ਵਾਲੀਆਂ ਐਸ਼ ਪ੍ਰਸਤੀਆਂ ਕਰਕੇ ਵੀ ਵੇਖ ਲਈਆਂ ਇਹ ਕਰਦੇ ਵੀ ਲੋਕ ਵੇਖੇ ਆਹ ਕਰਦੇ ਵੀ ਵੇਖੇ ਆਹ ਕਰਦੇ ਵੀ ਵੇਖੇ ਪਰ ਇਹਨਾਂ ਦਾ ਮਨ ਸ਼ਾਂਤ ਨਹੀਂ ਹੋਇਆ ਤੇ ਗੁਰੂ ਅਰਜਨ ਸਾਹਿਬ ਕਹਿੰਦੇ ਮੇਰਿਆ ਰੱਬਾ ਮੇਰੇ ਤੇ ਕਿਰਪਾ ਕਰਕੇ ਮੈਨੂੰ ਤੇ ਨਾ ਆਹ ਵਿਚਾਰਨ ਵਾਲੀ ਵਿਵੇਕ ਬੁੱਧੀ ਦੇ ਦੇ ਵਿਵੇਕ ਵੀ ਹਰੇਕ ਗੱਲ ਨੂੰ ਨਾ ਮੈਂ ਸਮਝ ਸਕਾਂ ਮੇਰਾ ਤੇ ਦਿਮਾਗ ਖੋਲ ਦੇ ਇਹਦੇ ਚ ਅਕਲ ਪਾ ਦੇ ਅਕਲ ਆ ਸਾਰਾ ਕੁਝ ਕਰ ਕਰ ਵੇਖ ਲਿਆ ਇਹਦੇ ਨਾਲ ਕੋਈ ਬੰਦੇ ਦਾ ਭਲਾ ਨਹੀਂ ਹੋ ਜਾਂਦਾ ਆਖੋ ਸਤਨਾਮ ਸ੍ਰੀ ਵਾਹਿਗੁਰੂ ਤੇ ਇਹ ਵਿਵੇਕ ਲਈ ਵਿਚਾਰਵਾਨ ਬੁੱਧੀ ਲਈ ਮਾਈਂਡ ਡਿਵੈਲਪਮੈਂਟ ਲਈ ਪਰਸਨੈਲਿਟੀ ਡਿਵੈਲਪ ਹੋਣ ਵਾਸਤੇ ਸਾਰਿਆਂ ਨਾਲੋਂ ਵਧੀਆ ਵਧੀਆ ਤਰੀਕਾ ਕਿਹੜਾ ਹੈ ਸੰਗਤ ਕਰਨ ਸਿਰੇ ਦਾ ਕਰਮ ਹੈ ਕੋਈ ਕਹਿੰਦਾ ਦਾਨ ਕਰੋ ਕੋਈ ਕਹਿੰਦਾ ਇੱਦਾਂ ਆਸਣ ਲਾਓ ਕੋਈ ਕਹਿੰਦਾ ਸਵਾਸ ਇੱਥੇ ਚੜਾਓ ਕੋਈ ਕਹਿੰਦਾ ਉਮਰ ਵੱਡੀ ਕਰਕੇ ਵੱਡੀ ਉਮਰ ਭੋਗ ਕੇ ਵੇਖ ਲਓ ਕਹਿੰਦੇ ਦਾਨ ਕਰਕੇ ਵੇਖ ਲਿਆ ਤੀਰਥਾਂ ਤੇ ਜਾ ਕੇ ਵੇਖ ਲਿਆ ਵੇਦ ਪੜ੍ਹ ਕੇ ਵੇਖ ਲਏ ਪਰ ਸਿਰੇ ਦਾ ਕਰਮ ਹੈ ਨਾ ਜਿਹੜਾ ਸਾਰਿਆਂ ਕੰਮਾਂ ਚੋਂ ਸਿਰੇ ਦਾ ਕੰਮ ਕਿਹੜਾ ਭਲਾ ਆਸਣ ਹਰ ਕੀਰਤ ਸਾਧ ਸੰਗਤ ਹੈ ਸਿਰ ਕਰ ਮਨ ਕੈ ਕਰਮਾ ਕਹੁ ਨਾਨਕ ਤਿਸ ਭਇਓ ਪ੍ਰਾਪਤ ਜਿਸ ਪੁਰਬ ਲਿਖੇ ਕਾ ਲਹਿਨਾ ਤੇਰੋ ਸੇਵਕ ਇਹ ਰੰਗ ਮਾਤਾ ਭਇਓ ਕਿਰਪਾਲ ਦੀਨ ਦੁਖ ਭੰਜਨ ਹਰ ਹਰ ਕੀਰਤਨ ਇਹ ਮਨ ਰਾਤਾ। ਲਓ ਜੀ ਪਿਆਰਿਓ ਹੁਣ ਸੁਣੋ ਆਪਾਂ ਗੱਲ ਜਿਹੜੀ ਕਰਦੇ ਸੀ ਉਹੀ ਕਰੀਏ। ਇਹ ਸ਼ਬਦ ਦੀ ਵਿਆਖਿਆ ਵਿੱਚ ਜੇ ਪੈ ਜਾਵਾਂਗੇ ਤੇ ਸਮਾਂ ਫਿਰ ਜ਼ਿਆਦਾ ਲੱਗਦਾ। ਸਿੱਧੀ ਜੀ ਗੱਲ ਆਪਾਂ ਸਮਝ ਲਈ, ਸਿਰੇ ਦਾ ਜਿਹੜਾ ਕਰਮ ਹੈ ਉਹ ਹੈ ਸਾਧ ਸੰਗਤ। ਵਿਚਾਰ ਕਰੀਏ, ਸਿਰੇ ਦਾ ਕੰਮ ਹੈ ਕੁਦਰਤ ਦੇ ਨਿਯਮਾਂ ਨੂੰ ਸਮਝ। ਜਿਵੇਂ ਸੰਗਤ ਵਿੱਚ ਆਪਾਂ ਬੈਠਦੇ ਹਾਂ, ਇੱਥੇ ਗੱਲਬਾਤ ਉਸ ਸਿਸਟਮ ਦੀ ਹੋਵੇ। ਸਤ ਸੰਗਤ ਕੈਸੀ ਜਾਣੀ ਹੈ ਜਿੱਥੇ ਇੱਕੋ ਨਾਮ ਵਖਾਣੀ। ਲਓ ਜੀ ਜਿਹੜੀ ਆਪਾਂ ਗੱਲ ਕਰਦੇ ਸੀ ਪਿਆਰਿਓ, ਬਈ ਉਮਰ ਜੋਗੀ ਵੱਡੀ ਕਰ ਲੈਂਦੇ ਆ। ਗੁਰੂ ਅਰਜਨ ਸਾਹਿਬ ਕਹਿੰਦੇ ਨੇ ਵੱਡੀਆਂ ਉਮਰਾਂ ਕਰਦੇ ਜੋਗੀਆਂ ਨੂੰ ਵੀ ਵੇਖਿਆ, ਵੀ ਬੰਦਿਆਂ ਨੇ ਨਾ ਖਾਣਾ ਪੀਣਾ ਕੰਟਰੋਲ ਕਰਕੇ, ਕਈ ਜੋਗੀਆਂ ਨੇ ਰੋਟੀਆਂ ਨਹੀਂ ਖਾਧੀਆਂ, ਅੰਨ ਨਹੀਂ ਖਾਧਾ, ਜੜੀਆਂ ਬੂਟੀਆਂ ਘੋਟ ਘੋਟ ਕੇ ਪੀਤੀਆਂ ਨੇ। ਉਮਰਾਂ ਵੱਡੀਆਂ ਕਰ ਲਈਆਂ, ਉਮਰਾਂ ਵੱਡੀਆਂ ਕਰਨ ਨਾਲ ਵੀ ਕਹਿੰਦੇ ਭਲਾ ਨਹੀਂ ਹੋ ਜਾਂਦਾ। ਤੇ ਮੈਂ ਚੌਰ ਕਰਦਾ ਸੀ ਇੱਕ ਦਿਨ ਗੁਰੂ ਗ੍ਰੰਥ ਸਾਹਿਬ ਜੀ ਨੂੰ, ਉਦਣ ਇਹ ਹੁਕਮਨਾਮਾ ਆਇਆ, ਮੇਰੇ ਦਿਮਾਗ 'ਚ ਸਵਾਲ ਖੜਾ ਹੋ ਗਿਆ ਵੀ ਕੀ ਉਮਰ ਵੱਡੀ ਕੀਤੀ ਜਾ ਸਕਦੀ ਹੈ? ਕੀ ਉਮਰ ਵੱਡੀ ਕੀਤੀ ਜਾ ਸਕਦੀ ਹੈ? ਕਿਉਂਕਿ ਬਾਣੀ ਵਿੱਚ ਤੇ ਇਹ ਲਿਖਿਆ, ਜਿਹਾ ਜੀਰੀ ਲਿਖਿਆ ਤੇਹਾ ਹੁਕਮ ਕਮਾਹੇ, ਕੱਲੇ ਆਵੇ ਨਾਨਕ ਸੱਦੇ ਉੱਠੀ ਜਾਹੇ। ਵੀ ਰੱਬ ਨੇ ਘੱਲਿਆ ਤੇ ਰੱਬ ਨੇ ਹੀ ਸੱਦਣਾ, ਪਰਮਾਤਮਾ ਹੀ ਬੰਦੇ ਨੂੰ ਘੱਲਦਾ ਤੇ ਪਰਮਾਤਮਾ ਹੀ ਬੰਦੇ ਨੂੰ ਸੱਦ ਲੈਂਦਾ। ਵੱਡੀ ਉਮਰ ਜੋਗੀ ਕਿਵੇਂ ਕਰ ਲੈਂਦੇ? ਵੱਡੀ ਉਮਰ ਕਿੱਦਾਂ ਹੋ ਜਾਂਦੀ? ਬਹੁਤ ਵੱਡਾ ਇਹ ਸਵਾਲ ਸੀ ਦਿਮਾਗ ਵਿੱਚ। ਫਿਰ ਬਾਹਰ ਗਿਆ, ਉੱਥੇ ਇੱਕ ਦਿਨ ਇੰਟਰਨੈਟ ਦੇ ਉੱਤੇ ਖਬਰ ਆਈ ਸੀ, ਇੱਥੇ ਵੀ ਸ਼ਾਇਦ ਕਿਸੇ ਅਖਬਾਰ 'ਚ ਛਪੀ ਸੀ, ਵੀ ਇੱਕ ਕੰਟਰੀ ਏਦਾਂ ਦੀ ਹੈ, ਛੋਟਾ ਜਿਹਾ ਟਾਪੂ ਹੈ, ਆਇਰਲੈਂਡ ਹੈ ਇੱਕ ਛੋਟਾ ਜਿਹਾ, ਉੱਥੇ ਆਮ ਬੰਦਿਆਂ ਦੀ ਉਮਰ 150 ਸਾਲ, ਚੀਨੇ ਨੇ ਚੀਨੇ ਤੇ ਚੀਨੇ ਤੁਹਾਨੂੰ ਪਤਾ ਵੈਸੇ ਵੀ ਜੇ ਚੀਨੇ ਨੂੰ ਵੇਖੋਗੇ ਨਾ 80 ਸਾਲ ਦਾ ਤੁਹਾਨੂੰ 40 ਕੁ ਸਾਲ ਦਾ ਹੀ ਲੱਗਦਾ, ਦਾੜੀ ਤੇ ਉਹਨਾਂ ਦੇ ਆਉਂਦੀ ਹੋਈ ਨਹੀਂ ਚੀਨਿਆਂ ਦੇ, ਤੇ ਝੁਰੜੀਆਂ ਵੀ ਨਹੀਂ ਚੀਨਿਆਂ ਦੇ ਪੈਂਦੀਆਂ, ਸਰੀਰ ਪਤਲੇ ਹੋਣਗੇ, ਗੋਗੜ ਕਿਸੇ ਦੇ ਵੀ ਨਹੀਂ ਹੁੰਦੀ, ਕਿਸੇ ਵੀ ਚੀਨੇ ਦੇ ਤੁਸੀਂ ਐਂ ਨਹੀਂ ਵੇਖੋਗੇ ਵੀ ਏਡਾ ਢਿੱਡ ਹੈ ਚੀਨੇ ਦਾ ਨਿਕਲਿਆ ਹੋਇਆ, ਨਾ, ਜ਼ਿਆਦਾਤਰ ਉਹ ਸੀ ਫੂਡ ਖਾਂਦੇ ਨੇ, ਸਮੁੰਦਰ ਦਾ ਖਾਣ ਵਾਲਾ ਜਾੜਾ ਮੱਛੀਆਂ ਮੁੱਛੀਆਂ ਖਾਂਦੇ ਆ, ਤੇ ਉਹ ਜੇ ਸਾਡੇ ਵਾਂਗੂ ਜਿਵੇਂ ਆਪਾਂ ਦੁੱਧ ਪੀਂਦੇ ਹਾਂ ਜਾਂ ਆਪਾਂ ਘਿਓ ਪਾ ਪਾ ਕੇ ਮੱਖਣ, ਜਿਵੇਂ ਅੱਜ ਕੱਲ੍ਹ ਸਾਗ ਮੱਖਣ ਚੱਲ ਹੀ ਰਿਹਾ ਨਾ, ਹਰੇਕ ਘਰ 'ਚ ਚੱਲਦਾ ਨਾ ਇੱਦਾਂ ਦਾ ਕੰਮ ਹੈ, ਸਾਡੇ ਵਾਲਾ ਕੰਮ ਨਹੀਂ। ਉਹ ਗ੍ਰੀਨ ਟੀ ਲੈ ਕੇ ਜਾਣਗੇ ਥਰਮਸ ਭਰ ਕੇ, ਤੇ ਵੱਡੀ ਗ੍ਰੀਨ ਟੀ ਭਰ ਕੇ ਲੈ ਜਾਂਦੇ ਆ, ਤੇ ਜਦੋਂ ਉਹ ਉੱਥੇ ਕੰਮ ਕਰਦੇ ਹੁੰਦੇ ਆ ਉਹ ਗ੍ਰੀਨ ਟੀ ਪੀਂਦੇ ਆ, ਵੀ ਜਿੰਨੀ ਕੁ ਉਹਨਾਂ ਦੇ ਅੰਦਰ ਫੈਟ ਬਣਦੀ ਹੈ ਉਹ ਬਰਨ ਹੋਈ ਜਾਂਦੀ ਹੈ ਨਾਲ, ਜਿੱਥੇ ਵੀ ਕਿਤੇ ਉਹਨਾਂ ਦੀ ਬਾਡੀ ਦੇ ਵਿੱਚ ਫੈਟ ਬਣਦੀ ਹੈ, ਤੇ ਗ੍ਰੀਨ ਟੀ ਜਦੋਂ ਤੁਸੀਂ ਜ਼ਿਆਦਾ ਪੀਂਦੇ ਹੋ ਤੇ ਉਹ ਆਪਣੇ ਆਪ ਹੀ ਖਤਮ ਹੋ ਜਾਂਦਾ। ਗਰਮ ਪਾਣੀ ਪੀਣਗੇ, ਠੰਡਾ ਪਾਣੀ ਨਹੀਂ ਪੀਂਦੇ, ਗਰਮੀ ਦੇ ਵਿੱਚ ਵੀ ਉਹ ਗਰਮ ਪਾਣੀ ਪੀਂਦੇ, ਤੇ ਗਰਮ ਪਾਣੀ ਜਿਹੜਾ ਹਮੇਸ਼ਾ ਹੀ ਪੀਂਦਾ ਬੰਦਾ ਉਹ ਮੋਟਾ ਨਹੀਂ ਹੁੰਦਾ, ਕੁਦਰਤੀ ਗੱਲ ਹੈ ਵੀ ਜ਼ਿਆਦਾ ਗਰਮ ਪਾਣੀ ਪੀਵੇ ਤੇ ਪੀਵੇ ਵੀ ਜ਼ਿਆਦਾ, ਪਾਣੀ ਜ਼ਿਆਦਾ ਪੀਵੇ ਤੇ ਮੋਟਾ ਨਹੀਂ ਹੁੰਦਾ, ਇਹ ਕੁਦਰਤੀ ਹੈ। ਚਲੋ ਗੱਲ ਹੁਣ ਖਤਮ ਕਰੀਏ, ਉੱਥੇ ਜਦੋਂ ਲਿਖਿਆ ਇਹ ਪੜ੍ਹਿਆ ਵੀ ਉੱਥੇ ਜਿਹੜੇ ਲੋਕ ਨੇ 150 ਸਾਲ ਉਮਰ ਭੋਗਦੇ ਹੈ ਤੇ 100 ਸਾਲ ਤੱਕ ਜਵਾਨ ਰਹਿੰਦੇ, 70-80 ਸਾਲ ਤੱਕ ਕਹਿੰਦੇ ਜਵਾਨ ਰਹਿੰਦੇ, 80 ਸਾਲ ਤੱਕ ਜਵਾਨ ਰਹਿੰਦਾ ਬੰਦਾ, 80 ਸਾਲ ਤੱਕ ਜਵਾਨ ਰਹਿੰਦਾ, ਉਹਦਾ ਕਾਰਨ ਕੀ ਹੈ ਭਲਾ? ਉਹਨਾਂ ਨੇ ਕੁਦਰਤ ਦੀ ਰਿਕੁਆਇਰਮੈਂਟ ਪੂਰੀ ਕੀਤੀ ਹੈ, ਸ਼ਰਤਾਂ ਨੇ ਕੁਦਰਤ ਦੀਆਂ, ਕੁਦਰਤ ਦੀਆਂ ਸ਼ਰਤਾਂ ਨੇ ਪੂਰੀਆਂ ਕਰ ਲੈ, 100 ਸਾਲ ਤੱਕ ਲੈ ਜਾ ਭਾਵੇਂ, ਹਰੇਕ ਚੀਜ਼ ਸਹੀ ਤੇ ਸ਼ੁੱਧ ਤੇ ਸਾਫ਼ ਰੱਖ, ਖਾਣਾ ਕੰਟਰੋਲ ਰੱਖ, ਭੱਜ ਨੱਠ ਕਰਦਾ ਰਹਿ, ਐਕਸਰਸਾਈਜ਼ ਕਰਦਾ ਰਹਿ, 125 ਸਾਲ ਤੱਕ ਚੱਲਿਆ ਜਾ ਭਾਵੇਂ, 150 ਸਾਲ ਤੱਕ ਲੈ ਜਾ। ਇੱਕ ਤੇ ਸਮੁੰਦਰ ਦੇ ਵਿੱਚ ਨੇ, ਆਕਸੀਜਨ ਇਦਾਂ ਦੀ ਹੈ, ਉੱਥੇ ਦਾ ਵਾਤਾਵਰਣ ਇਦਾਂ ਦਾ ਹੈ, ਉਮਰ ਵੱਡੀ। ਹੁਣ ਜਿਹੜੀ ਇਹ ਪੰਕਤੀ ਆਉਂਦੀ ਹੈ ਸੁਣਿਓ, ਜਿਹੜੀ ਇਹ ਪੰਕਤੀ ਆਉਂਦੀ ਹੈ ਵੀ ਕੱਲੇ ਆਵੇ ਨਾਨਕਾ ਸੱਦੇ ਇਹਦਾ ਫਿਰ ਅਰਥ ਕੀ ਬਣਿਆ? ਅਗਲਾ ਸਵਾਲ ਤੇ ਖੜਾ ਹੋ ਗਿਆ ਨਾ ਵੀ ਫਿਰ ਤੇ ਰੱਬ ਭੇਜਦਾ ਹੈ ਤੇ ਰੱਬ ਨੇ ਬੁਲਾਇਆ। ਜੇ ਤੁਸੀਂ ਇਹ ਕਹਿਣਾ ਨਾ ਵੀ ਰੱਬ ਭੇਜਦਾ ਹੈ ਰੱਬ ਨੇ ਬੁਲਾਇਆ, ਫਿਰ ਤੇ ਹਰੇਕ ਸਾਲ ਬੱਚਾ ਭੇਜਦਾ ਸੀ ਰੱਬ, ਫਿਰ ਤੇ 12-12 ਰੱਬ ਭੇਜਦਾ ਸੀ, ਫਿਰ ਤੂੰ ਮਨਾ ਕਿਉਂ ਕੀਤਾ? ਤੂੰ ਦੋ ਦਾ ਫੈਸਲਾ ਕਿੱਦਾਂ ਲੈ ਲਿਆ? ਜੇ ਤੂੰ ਇਹ ਮੰਨੇਗਾ ਵੀ ਰੱਬ ਭੇਜਦਾ, ਫਿਰ ਇਹ ਫੈਸਲਾ ਇਦਾਂ ਕਿਵੇਂ ਕਰੋਗੇ ਤੁਸੀਂ? ਦੋ ਗੱਲਾਂ ਨਹੀਂ ਹੋਣੀਆਂ, ਇਸ ਗੱਲ ਨੂੰ ਸਮਝਣਾ ਪੈਣਾ। ਧਿਆਨ ਨਾਲ ਸੁਣਿਓ, ਜਿਹੜਾ ਪਰਮਾਤਮਾ ਦੇ ਨਿਯਮ ਨੇ, ਨਿਯਮ ਤੋੜਦਾ ਹੈ ਜਿਹੜਾ ਨਾ, ਜਿਵੇਂ ਹੁਣ ਮੰਨ ਲਓ ਆਪਾਂ ਕਿਸੇ ਬੰਦੇ ਨੂੰ ਨਾ ਕੰਮ ਕਰਨ ਭੇਜਤਾ ਵੀ ਜਾ ਉੱਧਰ ਬਾਹਰ ਕੰਮ ਕਰਕੇ ਆ, ਬੰਦੇ ਦੀ ਕਾਰਗੁਜ਼ਾਰੀ ਜਦੋਂ ਨਹੀਂ ਚੰਗੀ ਫਿਰ ਆਪਾਂ ਪਤਾ ਕੀ ਕਹਿੰਦੇ ਆ, ਉਹਦਾ ਕੰਮ ਕਾਰ ਜਦੋਂ ਨਹੀਂ ਠੀਕ ਹੋਇਆ ਆਪਾਂ ਕਹਿੰਦੇ ਆ ਜਾ ਯਾਰ ਤੂੰ ਰਹਿਣ ਦੇ ਤੇਰੇ ਤੋਂ ਨਹੀਂ ਹੁੰਦਾ। ਅਸੀਂ ਸੱਦਦੇ ਆ ਕਦੋਂ ਭਲਾ? ਜਦ ਉਹਦੀ ਕਾਰਗੁਜ਼ਾਰੀ ਵੇਖ ਕੇ ਰਹਿਣ ਦੇ ਭਲਾ। ਪਰਮਾਤਮਾ ਭੇਜਦਾ ਸੱਦਦਾ ਹੈ, ਪਰ ਕਾਰਗੁਜ਼ਾਰੀ ਸਾਡੀ ਹੀ ਵੇਖੀ ਜਾਣੀ ਹੈ। ਜਿਹਨੇ ਲੀਵਰ ਖਰਾਬ ਕਰ ਲਿਆ, ਕਿਡਨੀਆਂ ਡੈਮੇਜ ਕਰ ਲਈਆਂ, ਸਰੀਰ ਨੂੰ ਰੋਗੀ ਬਣਾ ਲਿਆ, ਮਾਨਸਿਕ ਤਣਾਓ ਵਿੱਚ ਜਿਉਂਦਾ ਹੈ, ਫਿਰ ਕੁਦਰਤ ਦੇ ਨਿਯਮ ਨੇ ਜਿਹੜੇ ਵਾਪਸ ਸੱਦ ਲੈਂਦੇ ਨੇ। ਆਖੋ ਸਤਨਾਮ। ਜਿੱਦਾਂ ਹੁਣ ਮੰਨ ਲਓ ਕਿਸੇ ਬੰਦੇ ਨੂੰ ਆਪਾਂ ਕੰਮ ਭੇਜਿਆ, ਜੇ ਉਹ ਨਹੀਂ ਸਹੀ ਕਰਦਾ, ਉਹਦੇ ਸਹੀ ਨਾ ਕਰਨ ਕਰਕੇ ਆਪਾਂ ਕਹਿੰਦੇ ਵਾਪਸ ਆ ਜਾ ਇੱਧਰ ਲਿਆਓ ਇਹਨੂੰ ਵਾਪਸ ਸੱਦ ਲਓ, ਇਹ ਤੋਂ ਨਹੀਂ ਹੁੰਦਾ। ਤੇ ਜਿਹੜਾ ਸਹੀ ਕਰੀ ਜਾਂਦਾ ਫਿਰ ਆਪਾਂ ਕੀ ਕਹਿੰਦੇ ਆ, ਚੱਲ ਕਰੀ ਚੱਲ ਹੋਰ ਕਰ ਲੈ। ਬਸ ਪਰਮਾਤਮਾ ਸਾਡੇ ਵਾਲੇ ਲੱਛਣ ਵੇਖ ਕੇ ਹੀ ਸੱਦਦਾ ਹੈ। ਆਪੋ ਸਤਨਾਮ। ਸਾਡੇ ਲੱਛਣ ਵੇਖ ਕੇ ਹੀ ਸੱਦ ਲੈਂਦਾ ਹੈ, ਇਹ ਤੇ ਵਿਗੜ ਗਿਆ ਕੰਮ, ਇਹਦਾ ਤੇ ਬੇੜਾ ਭਾ ਲਿਆ ਇਹਨੇ ਆਪਣਾ, ਇਹ ਤੇ ਖਤਮ ਕਰੀ ਫਿਰਦਾ। ਆ ਜਿੰਨੇ ਐਕਸੀਡੈਂਟਾਂ ਵਿੱਚ ਮਰਦੇ ਨੇ ਨਾ ਭਾਈ, ਇਹ ਸਾਡੇ ਸਿਸਟਮ ਨੇ ਮਾਰੇ ਨੇ, ਇਹ ਸਾਡਾ ਫੈਸਲਾ ਹੈ। ਅਮਰੀਕਾ ਦੇ ਵਿੱਚ ਇੱਕ ਸਾਲ ਵਿੱਚ ਇੰਨੇ ਲੋਕ ਕੈਨੇਡਾ ਦੇ ਵਿੱਚ ਐਕਸੀਡੈਂਟਾਂ 'ਚ ਨਹੀਂ ਮਰਦੇ, ਭਾਰਤ ਦੇ ਵਿੱਚ ਤੇ ਲੱਖਾਂ ਬੰਦਾ ਮਰ ਜਾਂਦਾ ਇੱਕ ਸਾਲ। ਲੱਖਾਂ ਮਾਰਨ ਦਾ ਫੈਸਲਾ ਰੱਬ ਦਾ ਨਹੀਂ, ਭਾਰਤ ਦੇ ਲੋਕਾਂ ਦਾ। ਸਿਸਟਮ ਨਹੀਂ ਅਸੀਂ ਬਣਾ ਸਕਦੇ, ਇੱਥੇ ਕਸੂਰਵਾਰ ਅਸੀਂ ਹਾਂ। ਤਾਂ ਕਰਕੇ ਮੈਂ ਜਿਹੜੀ ਬੇਨਤੀ ਕਰਦਾ ਉਹਨੂੰ ਸਮਝਣ ਦੀ ਖੇਚਲ ਕਰੋ, ਕਿਉਂਕਿ ਮੈਂ ਧਾਰਨਾ ਜਦੋਂ ਪੜ੍ਹਦਾ ਸੀ ਨਾ, ਅੱਜ ਮੇਰੇ ਪੜ੍ਹਦੇ ਦੇ ਦਿਮਾਗ 'ਚ ਆਉਂਦਾ ਸੀ ਵੀ ਮੈਂ ਪੜ੍ਹੀ ਦੇ ਜਾਂਦਾ ਵੀ ਮੇਰੇ ਦਾਤਾ ਜੀ ਤੇਰੀਆਂ ਰਚਾਈਆਂ ਖੇਡਾਂ ਸਾਰੀਆਂ। ਤੇ ਜੇ ਕਿਸੇ ਦੇ ਇਹ ਤੇ ਫਿਰ ਜਦੋਂ ਏਦਾਂ ਹੀ ਹੁੰਦਾ ਜਦੋਂ ਬੁਖਾਰ ਚੜਿਆ ਹੁੰਦਾ, ਮਾਲਕ ਦੀ ਮੌਜ ਹੈ ਭਾਈ ਚੜ੍ਹ ਗਿਆ ਨਾ, ਜਦੋਂ ਹਰ ਗੱਲ 'ਚ ਇਹਨੇ ਤੇ ਫਿਰ ਐਂ ਕਹਿ ਦੇਣਾ। ਜਦੋਂ ਬੰਦਾ ਮਰ ਜਾਂਦਾ, ਚੱਲ ਭਾਈ ਰੱਬ ਦੀ ਮਰਜ਼ੀ ਹੈ, ਖੋਹ ਲਿਆ ਰੱਬ ਨੇ, ਖੋਹ ਲਿਆ ਰੱਬ ਨੇ, ਦੇ ਦਿੱਤਾ ਰੱਬ ਨੇ, ਖੋਹ ਲਿਆ, ਏਦਾਂ ਨਹੀਂ। ਪਰਮਾਤਮਾ ਤੋਂ, ਪਰਮਾਤਮਾ ਦੀ ਨਿਯਮ ਪੂਰੀ ਕਰਕੇ, ਰਿਕੁਆਇਰਮੈਂਟ ਪੂਰੀ ਕਰਕੇ ਤੂੰ ਲਿਆ ਤੇ ਸਿਸਟਮ ਮਾੜਾ ਕਰਕੇ ਗਿਆ, ਪਰਮਾਤਮਾ ਨੇ ਨਹੀਂ ਕੁਛ ਕਰਨਾ। ਰੱਬ ਨੇ ਤੇ ਘੜਤਾ, ਬਸ ਇੱਕ ਰਾਸ਼ਨ ਵਾਲੇ ਨੇ ਤੈਨੂੰ ਰਾਸ਼ਨ ਦੇ ਦਿੱਤਾ, ਜਿਹੜੀ ਸਬਜ਼ੀ ਮੱਚ ਜਾਂਦੀ ਹੈ ਨਾ ਤੇਰੇ ਤੋਂ, ਇਹਦੀ ਜ਼ਿੰਮੇਵਾਰੀ ਚੱਕਣੀ ਸਿੱਖ ਲੈ। ਜਿਹਦੇ ਤੋਂ ਰਾਸ਼ਨ ਲੈ ਕੇ ਆਇਆ ਉਹਨੂੰ ਗਾਲਾਂ ਨਾ ਕੱਢ। ਆਖੋ ਸਤਨਾਮ। ਉਹਨੇ ਤੇ ਤੈਨੂੰ ਸਾਰਾ ਕੁਝ ਠੀਕ ਦਿੱਤਾ ਸੀ, ਸਬਜ਼ੀ ਜਿਹੜੀ ਮਚਾ ਲੈਂਦਾ ਉਹਦੀ ਜ਼ਿੰਮੇਵਾਰੀ ਚੱਕੋ, ਇੱਥੇ ਰੱਬ ਨੂੰ ਵਿੱਚ ਨਾ ਲੈ ਕੇ ਆਓ। ਜਿਹੜਾ ਖਰਾਬ ਹੋਇਆ ਉਹਦੇ ਜ਼ਿੰਮੇਵਾਰ ਅਸੀਂ। ਫਿਰ ਅਗਲਾ ਕਹਿੰਦਾ ਪੁੱਤ ਤੇ ਖੱਡੇ ਦੇ ਵਿੱਚ ਗਰੀਬ ਬੰਦੇ ਦਾ ਮਾਰਿਆ ਗਿਆ, ਇਹਨਾਂ ਨੇ ਹੁਣ ਕੀ ਸੜਕਾਂ ਬਣਾਉਣੀਆਂ ਨੇ? ਖੱਡੇ ਚ ਵੱਜ ਕੇ ਐਕਸੀਡੈਂਟ ਹੋ ਕੇ ਕਿਸੇ ਦਾ ਬੰਦਾ ਮਰ ਗਿਆ, ਹੁਣ ਸੜਕਾਂ ਤੇ ਸਰਕਾਰਾਂ ਨੇ ਬਣਾਉਣੀਆਂ ਨੇ, ਪਰ ਸਰਕਾਰਾਂ ਕਿੰਨੇ ਬਣਾਉਣੀਆਂ ਨੇ ਬੋਲੋ? ਸਰਕਾਰਾਂ ਕੌਣ ਬਣਾਉਂਦਾ? ਆਪਾਂ। ਤੇ ਗਾਂ ਸਾਡੀਆਂ ਸਰਕਾਰਾਂ ਗਾਂ ਸੜਕਾਂ ਬਣਾਉਣੀਆਂ ਨੇ, ਸਿਸਟਮ ਕਿੰਨੇ ਬਣਾਉਣਾ? ਸਰਕਾਰਾਂ ਨੇ। ਬਸ ਗੱਲ ਜ਼ਿੰਮੇਵਾਰੀ ਸਾਡੇ ਤੇ ਹੀ ਆਉਣੀ ਹੈ। ਇੱਕ ਪਰਿਵਾਰ ਹੀ ਆ ਜੀ ਆਪਾਂ ਸਾਰੇ ਜਣੇ, ਇੱਕ ਪਰਿਵਾਰ ਆ, ਸਾਰੀ ਦੁਨੀਆ ਇੱਕ ਪਰਿਵਾਰ ਹੈ, ਸਾਰਾ ਭਾਰਤ ਇੱਕ ਪਰਿਵਾਰ ਹੈ। ਤੇ ਜੇ ਮੈਂਟੈਲਿਟੀ ਬਦਲੇਗੀ, ਸਾਡੀ ਸੋਚ ਬਦਲੇਗੀ ਤੇ ਸਰਕਾਰਾਂ ਸਹੀ ਆਉਣਗੀਆਂ, ਤੇ ਜੇ ਸਰਕਾਰਾਂ ਸਹੀ ਆਉਣਗੀਆਂ ਤੇ ਫਿਰ ਸਿਸਟਮ ਵੀ ਸਹੀ ਹੋਣਗੇ, ਫਿਰ ਸੜਕਾਂ ਵੀ ਸਹੀ ਹੋਣਗੀਆਂ, ਫਿਰ ਜਿਹੜੇ ਐਕਸੀਡੈਂਟਾਂ ਦੇ ਵਿੱਚ ਲੱਖਾਂ ਲੋਕ ਮਰਦੇ ਨੇ ਬਚਣਗੇ, ਸਭ ਕੁਝ ਸਹੀ ਹੋ ਸਕਦਾ ਹੈ। ਉਹਦੇ ਜ਼ਿੰਮੇਵਾਰ ਅਸੀਂ ਹਾਂ। ਪਰਮਾਤਮਾ ਨਹੀਂ, ਰੱਬ ਨਹੀਂ, ਅਸੀਂ ਹਾਂ। ਇੱਕ ਗੱਲ ਤੇ ਸਮਝ ਆ ਗਈ ਨਾ, ਪਹਿਲੀ ਗੱਲ ਵੀ ਕੁਦਰਤ ਦੇ ਬਾਰੇ ਗੱਲ ਕਰਦੇ ਨੇ ਗੁਰੂ ਗ੍ਰੰਥ ਸਾਹਿਬ, ਕੁਦਰਤ ਦੇ ਨਿਯਮਾਂ ਬਾਰੇ। ਉਹ ਕਹਿੰਦੇ ਸਭੈ ਘਟ ਰਾਮ ਲੱਭੋ, ਆ ਪੂਰਾ ਸ਼ਬਦ ਇੱਕ ਵਾਰ ਸੁਣੋ ਵੀ ਘਟਾਂ ਘਟਾਂ ਵਿੱਚ ਰਾਮ ਵਸਿਆ ਹੋਇਆ, ਉਹਦੇ ਨਿਯਮ ਨੇ, ਉਹਨਾਂ ਨਿਯਮਾਂ ਨੂੰ ਅਸੀਂ ਸਮਝਣਾ। ਇੱਕ ਵਾਰੀ ਆ ਪੂਰਾ ਸੁਣੋ, ਸਾਰਿਆਂ ਦੇ ਵਿੱਚ ਉਸੇ ਦੀ ਐਨਰਜੀ ਕੰਮ ਕਰਦੀ। ਸਭੈ ਘਟ ਰਾਮ ਬੋਲੇ, ਰਾਮ ਬੋਲੇ, ਰਾਮ ਬਿਨਾ ਕੋ ਬੋਲੇ ਰੇ। ਏਕਲ ਮਾਟੀ ਕੁੰਜਰ ਚੀਟੀ, ਭਾਜਨ ਹੈ ਬਹੁ ਨਾਨਾ ਰੇ। ਅਸਥਾਵਰ ਜੰਗਮ ਕੀਟ ਪਤੰਗਮ, ਘਟ ਘਟ ਰਾਮ ਸਮਾਨਾ ਰੇ। ਏਕਲ ਚਿੰਤਾ ਰਾਖ ਅਨੰਤਾ, ਔਰ ਤਜੋ ਸਭ ਆਸਾਰੇ। ਪ੍ਰਣਵੇ ਨਾਮਾ ਭੈ ਨੇ ਕਾਮਾ, ਕੋ ਠਾਕੁਰ ਕੋ ਦਸਾਰੇ। ਲਓ ਜੀ, ਇੱਕ ਤੇ ਗੁਰੂ ਗ੍ਰੰਥ ਸਾਹਿਬ ਕਹਿੰਦੇ ਵੀ ਕੁਦਰਤ ਦੇ ਨਿਯਮਾਂ ਨੂੰ ਸਮਝੋ, ਪਰਮਾਤਮਾ ਦੇ ਨਿਯਮਾਂ ਦੀਆਂ ਸ਼ਰਤਾਂ ਜਿਹੜੀਆਂ ਉਹ ਪੂਰੀਆਂ ਕਰਦੀਆਂ ਸੀ। ਇੱਕ ਤਾਂ ਗੱਲ ਕਰਦੇ ਆ, ਦੂਜੀ ਫਿਰ ਗੱਲ ਪਤਾ ਕੀ ਕਰਦੇ ਆ, ਦੂਜੀ ਗੱਲ ਇਹ ਕਰਦੇ ਆ ਵੀ ਜੇ ਸ਼ਰਤਾਂ ਪੂਰੀਆਂ ਨਾ ਹੋ ਸਕਣ, ਸਿਸਟਮ ਹੀ ਇੰਨਾ ਮਾੜਾ ਹੋ ਜੇ, ਤੂੰ ਜਿਉਂਦਾ ਹੀ ਭਾਰਤ 'ਚ, ਇੱਥੇ ਦਾ ਸਿਸਟਮ ਮਾੜਾ ਹੈ, ਆਕਸੀਜਨ ਵੀ ਸਹੀ ਨਹੀਂ, ਅਜੇ ਦਰਖਤ ਪੱਟੇ ਗਏ, ਬਾਡੀ ਉਦਾਂ ਦੀ ਨਹੀਂ ਘਟ ਸਕੇ, ਫਿਰ ਇਹਦੇ ਮੁਤਾਬਕ ਜਦੋਂ ਫਿਰ ਵੀ ਕੁਝ ਖਰਾਬ ਹੁੰਦਾ ਹੈ ਤਾਂ ਫਿਰ ਗੁਰੂ ਸਾਹਿਬ ਸਾਡੇ ਮਨ ਤੇ ਕੰਮ ਕਰਦੇ ਹੈ। ਸਹਿਜ ਧੀਰਜ ਸੰਤੋਖ ਰੱਖਣਾ ਕਿਵੇਂ ਆ ਆਖੋ ਸਤਨਾਮ ਸ੍ਰੀ ਵਾਹ, ਵੀ ਸਹਿਜ ਵਿੱਚ ਕਿੱਦਾਂ ਜੇ ਨਹੀਂ। ਇੱਕ ਤੇ ਇਹ ਸਿਖਾਉਂਦੇ ਆ, ਇੱਕ ਤੇ ਹੁਣ ਇੱਕ ਤੇ ਹੋ ਗਿਆ ਨਾ ਵੀ ਵੀਜ਼ਾ ਲਵਾਉਣਾ ਹੈ, ਇੱਕ ਤੇ ਸ਼ਰਤਾਂ ਪੂਰੀਆਂ ਕਰੋ ਕੁਦਰਤ ਦੀਆਂ, ਪਹਿਲਾਂ ਤੇ ਜ਼ੋਰ ਲਾਉਂਦੇ ਆ ਵੀ ਪੂਰੀਆਂ ਕਰ, ਉਦਮ ਕਰਿਆ ਕਰ, ਮਿਹਨਤ ਕਰਿਆ ਕਰ, ਸਰੀਰ ਫਿੱਟ ਰੱਖ, ਆਲਸ ਨਾ ਕਰ, ਇੱਕ ਤੇ ਇਹ ਸਮਝਾਈ ਜਾਂਦੇ ਆ। ਜੇ ਨਹੀਂ ਪੂਰੀਆਂ ਹੁੰਦੀਆਂ, ਵੀਜ਼ਾ ਮੰਨ ਲਓ ਨਹੀਂ ਮਿਲਿਆ, ਫਿਰ ਉਸ ਤੋਂ ਬਾਅਦ ਹੌਸਲਾ ਵੀ ਗੁਰੂ ਗ੍ਰੰਥ ਸਾਹਿਬ ਦਿੰਦੇ, ਜਿੱਥੇ ਜਿੱਥੇ ਕਮੀਆਂ ਰਹਿ ਗਈਆਂ, ਫਿਰ ਜਦੋਂ ਕਹਿੰਦਾ ਅਗਲਾ ਕਹਿੰਦਾ ਮਰਨ ਲੱਗਿਆ ਜੀ ਮੈਂ ਰੋ ਚੱਲਿਆ ਜੀ ਮੈਂ ਦੁਨੀਆ ਚੋਂ ਚੱਲਿਆ, ਫਿਰ ਉਹ ਕਹਿੰਦੇ ਨੇ ਵੀ ਰਾਣਾ ਰਾਓ ਨਾ ਕੋਰ ਹੈ, ਇੱਥੇ ਰਿਹਾ ਵੀ ਕਿਹੜਾ। ਜੇ ਤੂੰ ਨਹੀਂ ਜਲਦੀ ਚੱਲਿਆ ਤੇ ਹੌਸਲਾ ਵੀ ਰੱਖ ਫਿਰ, ਹੁਣ ਜੇ 60 ਦਾ ਹੀ ਚੱਲਿਆ ਨਹੀਂ ਕੁਦਰਤ ਦੀਆਂ ਸ਼ਰਤਾਂ ਪੂਰੀਆਂ ਕਰ ਸਕਿਆ, 40 ਦਾ ਹੀ ਚੱਲਿਆ ਹੈ, ਉਹ 20 ਦਾ ਹੀ ਚੱਲਿਆ, ਇੱਥੇ ਫਿਰ ਧੀਰਜ ਵੀ ਦਿੰਦੇ ਆ, ਜਿੱਥੇ ਜਿੱਥੇ ਇੱਥੇ ਮਾਇੰਡ ਵੀ ਏਦਾਂ ਦੇ ਸ਼ਬਦ ਫਿਰ ਸਾਨੂੰ ਸਮਝਾ ਕੇ ਉਹ ਭਾਈ ਜੇ ਨਹੀਂ ਹੋ ਸਕਿਆ ਪੂਰਾ ਤੇ ਆਪਣੇ ਆਪ ਨੂੰ ਸ਼ਾਂਤ ਵੀ ਰੱਖ, ਆਪਣੇ ਆਪ ਨੂੰ ਸਹਿਜ ਵਿੱਚ ਵੀ ਰੱਖ, ਜੇ ਨਹੀਂ ਕੁਝ ਹੋ ਸਕਿਆ ਤੇ ਕਾਲਾ ਵੀ ਨਾ ਪਏ, ਆਪਣੇ ਵੱਲੋਂ ਵਧੀਆ ਕਰਨ ਦੀ ਕੋਸ਼ਿਸ਼ ਕਰ, ਜ਼ੋਰ ਲਾ ਪੂਰਾ ਵੀ ਸਿਸਟਮ ਠੀਕ ਹੋਵੇ ਜ਼ਿੰਦਗੀ ਦੇ ਵਿੱਚ, ਦਰਖਤ ਲਾ ਦੇ ਬੱਚਿਆਂ ਨੂੰ ਪੜ੍ਹਾ, ਵਿਕਾਸ ਹੋਵੇ ਦਿਮਾਗ ਦਾ, ਜਿੰਨਾ ਸਮਾਜ ਸੋਹਣਾ ਬਣਾ ਸਕਦਾ ਬਣਾ, ਪਰ ਜੇ ਕਿਤੇ ਫਿਰ ਵੀ ਪ੍ਰੋਬਲਮ ਰਹਿ ਗਈ ਤਾਂ ਵੀ ਤੂੰ ਧੀਰਜ ਵਿੱਚ ਰਹੀਂ, ਸਹਿਜ ਵਿੱਚ ਰਹੀਂ, ਉਹਦੇ ਨਿਯਮਾਂ ਨੂੰ ਸਮਝ ਕੇ। ਲਓ ਸੁਣੋ ਅੱਗੇ ਆ ਏਦਾਂ ਦੇ ਸ਼ਬਦ ਜਦੋਂ ਫਿਰ ਗੁਰੂ ਸਾਹਿਬ ਸਮਝਾਉਂਦੇ ਆ, ਦੇਖੋ। ਤੂੰ ਰਾਮ ਨਾਮ ਜਪ ਸੋਈ, ਰੇ ਬੋਰੇ ਤੋਹਿ ਕਰੀ ਨਾ ਰੱਖੈ ਕੋਈ, ਕਰੀ ਨਾ ਰੱਖੈ ਕੋਈ, तोहे करी न राखे जब लागु तेल दीवे मुख बाती तब सूजे सब कोई तेल जले बाती ठहरानी सुना मंदर होई सुना मंदर होई तू राम नाम जप सोई रे बारे तोहे करी न रखे को करी न रखे कोई तोहे करी न रखे कोई करी न रखे कोई काकी माँ तू पिता कहो काको कवन पुरख की जोई कट फूटे काऊ बात न पूछे काटो काटो होई काटो काटो होई तू राम नाम जप सोई रे बारे तोहे करी न रखे कोई करी न रखे कोई तोहे करी न रखे देहोरी बैठी माता रोवे खटिया ले गए भाई लट छिटकाए तिरिया रोवे हंस अकेला जाई कहत कबीर सुनो रे संतो पैसा कर के ताई इस बंदे सिर जुल्म हो तू है जम नहीं हटे गुसाई जम नहीं हटे गुसाई तू राम नाम जप सोई रे बारे तोहे करी न रखे कोई करी न रखे तोहे करी न रखे कोई करी न रखे कोई किडे किडे हौसले गुरु साहब दिंदे पहले नंबर उते ते ठीक करन दी कोशिश करो ओलांबे ना देओ रब ने ऐ करता रब ने ऐ करता मैं एग्जांपल अगे भी हमेशा ये देती है ਵੀ ਆਪਣੇ ਪਿੰਡਾਂ ਵਿੱਚ ਪੋਲੀਓ ਦੇ ਮਰੀਜ਼ ਹਰੇਕ ਪਿੰਡ 'ਚ ਹੀ ਹੈ ਨੇ ਨਾ ਪੰਜ ਚਾਰ ਤੁਸੀਂ ਉਹਨਾਂ ਪੰਜਾਂ ਚਾਰਾਂ ਬੰਦਿਆਂ ਨੂੰ ਚਾਹੇ ਲੜਕੀਆਂ ਹੋਣਗੀਆਂ ਜਾਂ ਲੜਕੇ ਹੋਣਗੇ ਪੋਲੀਓ ਵਾਲੇ ਲੰਗ ਮਾਰ ਕੇ ਤੁਰਦੇ ਐ ਫੌੜੀਆਂ ਤੇ ਤੁਰਦੇ ਐ ਜਾਂ ਫਿਰ ਵੀਲ ਚੇਅਰ ਹੁੰਦੀ ਹੈ ਉਹ ਸਾਈਕਲੀ ਜੀ ਤੇ ਤੁਰਦੇ ਐ ਜਿਹੜੇ ਜਾਂ ਫਿਰ ਲੱਤਾਂ ਘੜੀਸ ਘੜੀਸ ਕੇ ਤੁਰਦੇ ਆ ਮੇਰੇ ਪਿੰਡ ਵਿੱਚ 5-6 ਸੀ ਇਦਾਂ ਦੇ ਮੇਰੇ ਆਪਣੇ ਪਿੰਡ 'ਚ ਤੇ ਹਰੇਕ ਪਿੰਡ 'ਚ ਹੀ ਹੁੰਦੇ ਆ ਅੱਜ ਤੋਂ 25-30 ਸਾਲ ਪਹਿਲਾਂ ਜੰਮੇ ਬੱਚੇ 50 ਸਾਲ ਪਹਿਲਾਂ ਜੰਮੇ ਤੇ ਜਦੋਂ ਉਹਨਾਂ ਨੇ ਐਂ ਤੁਰਨਾ ਨਾ ਸਾਡੀਆਂ ਮਾਈਆਂ ਸਾਡੇ ਆਪਣੇ ਵਾਲੇ ਪੁਰਾਣੇ ਆਪਾਂ ਜਿਹੜੇ ਆਪਾਂ ਪਤਾ ਸਾਰੇ ਕੀ ਹਾਏ ਹੋਏ ਰੱਬਾ ਇਹਦੇ ਵਿਚਾਰੇ ਨੇ ਕਿਹੜਾ ਪਾਪ ਕਰਤਾ ਪਿਛਲੇ ਜਨਮ 'ਚ ਵਿਚਾਰਾ ਲੰਗੜਾ ਐਂ ਕਹਿੰਦੇ ਆਪਾਂ ਕਿਵੇਂ ਵਿਚਾਰਾ ਨਾ ਵੱਜ ਪੈ ਗਿਆ ਲੈ ਤੁਰਿਆ ਹੀ ਨਹੀਂ ਜਾਂਦਾ ਇੱਕ ਲੱਤ ਜਮੇ ਹੀ ਸੁੱਕੀ ਇੱਕ ਲੱਤ ਚੰਗੀ ਭਲੀ ਕਈਆਂ ਦੀਆਂ ਦੋਨੇ ਹੀ ਲੱਤਾਂ ਸੁੱਕੀਆਂ ਤੇ ਸਾਡੇ ਵਰਗੇ ਪਤਾ ਐਂ ਕਹੀ ਜਾਂਦੇ ਰੱਬ ਨੇ ਵੇਖ ਲਓ ਭਾਈ ਕੀ ਕਰਿਆ ਰੱਬ ਨੇ ਵੇਖੋ ਜੀ ਕਰਿਆ ਕੀ ਐਂ ਕਹਿੰਦੇ ਸੀ ਤੇ ਹੁਣ ਪਿਛਲੇ 20 ਸਾਲਾਂ ਤੋਂ ਸਨ 2000 ਤੋਂ ਲੈ ਕੇ ਪੋਲੀਓ ਦੀਆਂ ਬੂੰਦਾਂ ਪਿਆਉਣੀਆਂ ਸ਼ੁਰੂ ਕਰ ਦਿੱਤੀਆਂ ਕਿਸੇ ਨੇ ਦਿਮਾਗ ਖੁਰਚਿਆ ਸਾਡੇ ਵਾਂਗੂ ਰੱਬ ਨੂੰ ਗਾਲਾਂ ਨਹੀਂ ਕੱਢੀਆਂ ਵੀ ਜਰ ਜੇ ਆ ਹੈ ਕੋਈ ਸਿਸਟਮ ਕੁਦਰਤ ਦਾ ਸ਼ਰਤ ਹੈ ਜਿਹੜੀ ਪੂਰੀ ਨਹੀਂ ਕੀਤੀ ਗਈ ਬੱਚਾ ਇਦਾਂ ਹੋ ਰਿਹਾ ਗਲਤੀ ਹੈ ਕਿਤੇ ਕੋਈ ਪ੍ਰੋਬਲਮ ਹੈ ਸਾਡੇ ਚ ਕਮੀ ਹੈ ਕਿਤੇ ਨਾ ਕਿਤੇ ਉਹਨਾਂ ਨੇ ਦਿਮਾਗ ਵਰਤਿਆ ਮਾੜਾ ਜਿਹਾ ਇਹਨੂੰ ਵਰਤ ਕੇ ਕਿਸੇ ਨਾ ਕਿਸੇ ਸਾਡੇ ਚੋਂ ਬੰਦਿਆਂ ਵਰਗੇ ਕਿਸੇ ਬੰਦੇ ਨੇ ਪੋਲੀਓ ਦੀਆਂ ਬੂੰਦਾਂ ਬਣਾਈਆਂ ਦਵਾਈ ਬਣਾਈ ਤੇ ਪੋਲੀਓ ਦੀਆਂ ਬੂੰਦਾਂ ਪਿਆਈਆਂ 20 ਸਾਲ ਤੋਂ ਜਿੰਨੇ ਬੱਚੇ ਜੰਮੇ ਐ ਇਸ ਵੇਲੇ ਭਾਰਤ ਦੇ ਵਿੱਚ 95% ਪੋਲੀਓ ਖਤਮ ਹੋ ਗਿਆ ਕਿੰਨੇ ਕੀਤਾ ਬੋਲੋ ਪਿਆਰਿਓ ਬੰਦੇ ਨੇ ਰੱਬ ਦੇ ਦਿੱਤੇ ਦਿਮਾਗ ਨੂੰ ਵਰਤ ਕੇ ਇਦਾਂ ਕਹਿ ਲਓ ਪਰਮਾਤਮਾ ਦੇ ਦਿੱਤੇ ਦਿਮਾਗ ਨੂੰ ਵਰਤ ਕੇ ਉਹਨੇ ਪੋਲੀਓ ਖਤਮ ਕਰਤਾ ਹੁਣ ਜਿਹੜੇ ਐ ਕਹਿੰਦੇ ਸੀ ਹਾਏ ਰੱਬ ਨੇ ਕੀ ਕਰਿਆ ਰੱਬ ਨੇ ਕੀਤਾ ਸੀ ਫਿਰ ਕਸੂਰਵਾਰ ਅਸੀਂ ਸਾਡਾ ਕਸੂਰ ਇੱਥੇ ਦੇ ਨੇੜੇ ਮੈਂ ਕਿਸੇ ਦੇ ਘਰ ਗਿਆ ਸੀ ਥੋੜੇ ਦਿਨ ਪਹਿਲਾਂ ਦੀਵਾਨ ਲੱਗੇ ਸੀ ਤੇ ਉਹਨਾਂ ਦਾ ਬੱਚਾ ਪਾਗਲ ਹੈ ਹੈ ਵੀ ਮੇਰੇ ਖਿਆਲ ਉਹ 30-32 ਸਾਲ ਦਾ ਹੋਣਾ 35 ਦਾ ਹੀ ਹੋਊ ਰੰਗ ਉਹਦਾ ਕਾਲਾ ਪੂਰਾ ਪਾਗਲਾਂ ਵਾਲੀਆਂ ਹਰਕਤਾਂ ਕਰਦਾ ਤੇ ਮੈਂ ਕਿਹਾ ਆ ਕਹਿੰਦੇ ਬੀਬੀ ਪਤਾ ਮੈਨੂੰ ਕੀ ਕਹਿੰਦੀ ਕਹਿੰਦੀ ਜੀ ਪਹਿਲਾਂ ਤੇ ਮੈਂ ਬਹੁਤ ਲਾਂਤਾਂ ਪਾਉਂਦੀ ਹੁੰਦੀ ਸੀ ਵੀ ਰੱਬ ਨੇ ਮੈਨੂੰ ਆ ਕਿਹਾ ਜਿਹਾ ਨਿਆਣਾ ਮੈਂ ਤੇ ਕਿਤੇ ਰਾਤ ਨਹੀਂ ਕੱਟ ਸਕਦੀ ਬੱਚਾ ਮੇਰੇ ਤੋਂ ਬਿਨਾਂ ਰੋਟੀ ਨਹੀਂ ਖਾਂਦਾ ਨਵਾਉਣਾ ਸਾਨੂੰ ਆਪ ਪੈਂਦਾ ਰੋਟੀ ਕੋਲੇ ਰੱਖ ਦਿੰਦੇ ਆ ਕਹਿੰਦੇ ਆ ਫਿਰ ਖਾ ਲੈਂਦਾ ਨਹੀਂ ਤੇ ਨਹੀਂ ਖਾਂਦਾ ਸਾਰਾ ਦਿਨ ਖੇਤਾਂ 'ਚ ਤੁਰਿਆ ਫਿਰਦਾ ਮੈਂ ਕਿਹਾ ਅੱਛਾ ਕਹਿੰਦੀ ਹੁਣ ਮੇਰੇ ਸਮਝ 'ਚ ਆ ਗਈ ਕਹਿੰਦੀ ਹੁਣ ਮੈਂ ਰੱਬ ਨੂੰ ਗਾਲਾਂ ਨਹੀਂ ਕੱਢਦੀ ਮੈਂ ਕਿਹਾ ਬੀਬੀ ਸਮਝ ਤੇਰੇ ਕੀ ਆ ਗਈ ਕਹਿੰਦੀ ਜੀ ਮੇਰੇ ਪਹਿਲਾਂ ਵੀ 2-3 ਲੜਕੀਆਂ ਹੋਈਆਂ ਸੀ ਡਾਕਟਰ ਉਦੋਂ ਹੁੰਦੇ ਨਹੀਂ ਸੀ ਪਤਾ ਲੱਗਾ ਮੇਰੇ ਬੱਚਾ ਹੋਣਾ ਸੀ ਦਾਈ ਨੇ ਕਹਿੰਦਾ ਲੱਗਦਾ ਐਦਕੀ ਵੀ ਲੜਕੀ ਹੋਈ ਹੈ ਛੱਕ ਪਾਕਤਾ ਕਹਿੰਦੇ ਬਾ ਕਾੜੇ ਕੂੜੇ ਜੇ ਇਦਾਂ ਦੇ ਪੀਂਦੀ ਰਹੀ ਵੀ ਸ਼ਾਇਦ ਇਹ ਬੱਚਾ ਜਿਹੜਾ ਵੀ ਨਾ ਹੀ ਜੰਮੇ ਵੀ ਪਹਿਲਾਂ ਹੀ ਜਿਵੇਂ ਹੁੰਦਾ ਹੀ ਹੈ ਨਾ ਕਹਿੰਦੇ ਮੈਂ ਇਦਾਂ ਦੇ ਕਾੜੇ ਬਣਾ ਬਣਾ ਕੇ ਪੀਂਦੀ ਰਹੀ ਕਹਿੰਦੀ ਜੀ ਇਹ ਜੰਮ ਤੇ ਪਿਆ ਹੈ ਮੁੰਡਾ ਹੀ ਸੀ ਪਰ ਆ ਸਾਰਾ ਕੁਝ ਕਹਿੰਦੀ ਮੈਨੂੰ ਇਹ ਲੱਗਦਾ ਹੈ ਵੀ ਮੇਰੇ ਕਰਕੇ ਇਹ ਇਦਾਂ ਦਾ ਹੈ ਅੱਜ ਉਹ 40-50 ਸਾਲ ਪਾਗਲਾਂ ਵਾਲੀਆਂ ਹਰਕਤਾਂ ਜੇ ਕਰਦਾ ਤੁਰਿਆ ਫਿਰਦਾ ਨਾ ਕਿਤੇ ਉਸ ਮਾਂ ਦਾ ਕਸੂਰ ਹੈ ਇਦਾਂ ਹੀ ਇਹ ਸਿਸਟਮ ਦਾ ਕਸੂਰ ਹੁੰਦਾ ਹੈ ਜ਼ਰੂਰੀ ਨਹੀਂ ਮਾਂ ਦਾ ਹੋਵੇ ਆ ਜਿਹੜੀਆਂ ਜ਼ਹਿਰਾਂ ਸਪਰੇਆਂ ਕਰਦੇ ਫਿਰਦੇ ਆ ਵੀ ਵੱਧ ਤੋਂ ਵੱਧ ਝਾੜ ਨਿਕਲੇ ਐਡਾ ਕੁ ਕੱਦੂ ਹੁੰਦਾ ਛੋਟਾ ਜਿਹਾ ਉਹਦੀਆਂ ਜੜਾਂ ਦੇ ਵਿੱਚ ਰੇਹ ਪਾਤੀ ਅਗਲੇ ਦਿਨ ਹੀ ਐਡਾ ਹੋ ਜਾਂਦਾ ਇੱਕ ਰਾਤ 'ਚ ਹੀ ਐਡਾ ਐਡਾ ਪਪੀਤਿਆਂ ਦੀਆਂ ਉਹ ਪਪੀਤਿਆਂ ਨੂੰ ਪਾਣੀ ਲਾਇਆ ਉਹ ਜੜਾਂ ਦੇ ਵਿੱਚ ਜਿੱਥੋਂ ਪਾਣੀ ਲਾਇਆ ਸੀ ਉਹਦੇ ਵਿੱਚ ਰੇਹ ਦਾ ਬੁੱਕ ਪਾਤਾ ਐਡੇ ਐਡੇ ਪਪੀਤੇ ਅਗਲੇ ਦਿਨ ਐਡੇ ਐਡੇ ਹੋ ਗਏ ਕਹਿੰਦੇ ਤੋੜ ਲਓ ਅਗਲੇ ਦਿਨ ਹੀ ਐਡੇ ਐਡੇ ਹੋ ਗਏ ਉਹ ਸਾਰਾ ਹੀ ਨਕਲੀ ਨਿਰੀ ਜ਼ਹਿਰ ਇਹਦੇ ਤੋਂ ਬੱਚਿਆਂ ਦੀਆਂ ਨਜ਼ਰਾਂ ਦੇ ਉੱਤੇ ਅਸਰ ਹੋ ਰਿਹਾ ਅੱਖਾਂ ਤੇ ਅਸਰ ਹੋ ਰਿਹਾ ਬੱਚੇ ਉਦਾਂ ਦੇ ਪੈਦਾ ਨਹੀਂ ਹੋ ਰਹੇ ਇਹ ਪ੍ਰੋਬਲਮਾਂ ਸਾਡੀਆਂ ਨੇ ਇਹ ਸਾਡਾ ਕੀਤਾ ਕਰਾਇਆ ਹੈ ਤਾਂ ਕਰਕੇ ਚੇਤਾ ਰੱਖਿਓ ਰੱਬ ਦੀਆਂ ਮੇਰੇ ਦਾਤਾ ਜੀ ਤੇਰੀਆਂ ਰਚਾਈਆਂ ਖੇਡਾਂ ਸਾਰੀਆਂ ਉਹ ਤੇ ਕਮਾਲ ਦੀਆਂ ਨੇ ਸੂਰਜ ਉਵੇਂ ਚੜ੍ਹਦਾ ਦਰਖਤ ਉਵੇਂ ਆਕਸੀਜਨ ਛੱਡਦਾ ਹੈ, ਚੰਦਰਮਾ ਤੋਂ ਉਵੇਂ ਰਿਫਲੈਕਸ਼ਨ ਹੋ ਰਹੀ ਹੈ, ਲਾਈਟ ਉਵੇਂ ਆਉਂਦੀ ਹੈ, ਲਸ਼ਕੋਰ ਵੱਜਦੀ ਹੈ, ਫਸਲਾਂ ਚ ਰਸ ਉਵੇਂ ਭਰਦਾ ਹੈ। ਕੁਦਰਤ ਦਾ ਸਿਸਟਮ, ਤੇਰੀਆਂ ਖੇਡਾਂ ਰਚਾਈਆਂ ਬਹੁਤ ਵਧੀਆ ਹੈ, ਤੇਰੀਆਂ ਰਚਾਈਆਂ ਵਿੱਚ ਫਰਕ ਕੋਈ ਨਹੀਂ, ਪਰ ਜਿਹੜੀਆਂ ਮੇਰੀਆਂ ਰਚਾਈਆਂ ਇਹਦੇ ਚ ਮੈਂ ਬਹੁਤ ਕੁਝ ਖਰਾਬ ਕਰ ਲਿਆ। ਸ੍ਰੀ ਵਾਹ, ਇਹਦੀ ਜ਼ਿੰਮੇਵਾਰੀ ਮੇਰੀ ਹੈ, ਇਹ ਸਮਾਜ ਦੀ ਹੈ। ਜੋ ਜੋ ਗਲਤ ਕਰ ਲਿਆ ਇਹਦੇ ਜ਼ਿੰਮੇਵਾਰ ਅਸੀਂ, ਇਹ ਸਾਥੋਂ ਗਲਤ ਹੋਇਆ, ਇਹ ਸਾਥੋਂ ਸਿਸਟਮ ਖਰਾਬ ਹੋਇਆ। ਸੋ ਇਸ ਕਰਕੇ ਭਾਈ ਜਦੋਂ ਫੇਰ ਵੀ ਜਿਵੇਂ ਪਹਿਲਾਂ ਤਾਂ ਅਸੀਂ ਕੈਂਸਰ ਦਾ ਇਲਾਜ ਲੱਭਣਾ, ਪਹਿਲਾਂ ਤੇ ਅਸੀਂ ਪੋਲੀਓ ਦਾ ਇਲਾਜ ਲੱਭਣਾ, ਕੋਈ ਵੀ ਬਿਮਾਰੀ ਹੈ ਅਸੀਂ ਉਹਨੂੰ ਵਧੀਆ ਬਣਾਉਣ ਦੀ ਕੋਸ਼ਿਸ਼ ਕਰਨੀ, ਪਰ ਜੇ ਫਿਰ ਵੀ ਕਿਤੇ ਕਮੀ ਰਹਿ ਗਈ ਫਿਰ ਆਪਣੇ ਆਪ ਨੂੰ ਧੀਰਜ ਵਿੱਚ ਵੀ ਰੱਖਣਾ, ਵੀ ਮਨਾ ਉੱਥੇ ਧੀਰਜ ਵਿੱਚ ਵੀ ਰੱਖਣਾ ਵੀ ਨਹੀਂ ਹੋ ਸਕਿਆ ਯਾਰ, ਇੱਥੇ ਕਮੀ ਰਹਿ ਗਈ, ਉੱਥੇ ਆਪਣੇ ਆਪ ਨੂੰ ਫਿਰ ਆ ਗੁਰੂ ਸਾਹਿਬ ਇੱਥੇ ਵੀ ਕਹਿੰਦੇ ਆ ਵੀ ਉੱਥੇ ਆਪਣੇ ਆਪ ਨੂੰ ਸਹਿਜ ਵਿੱਚ ਕਿਵੇਂ ਰੱਖਾਂ, ਜੋ ਜੋ ਵੀ ਹੋ ਰਿਹਾ ਉਹਦੀ ਰਜ਼ਾ ਵਿੱਚ ਚੱਲਣ ਦੀ ਜਾਂਚ ਵੀ ਫਿਰ ਸਿੱਖ, ਜਿੱਥੇ ਨਿਯਮ ਟੁੱਟੇ ਨੇ ਤੇਰੀ ਨਹੀਂ ਵਾਹ ਲੱਗਦੀ ਉੱਥੇ ਆਪਣੇ ਆਪ ਨੂੰ ਸਮਝ ਸਕੇ। ਸਾਹਿਬਜ਼ਾਦੇ ਜਿਹੜੇ ਨੇ ਉਹ ਇਹਨਾਂ ਗੱਲਾਂ ਨੂੰ ਸਮਝਦੇ ਹੈ, ਬਾਬਾ ਜ਼ੋਰਾਵਰ ਸਿੰਘ, ਬਾਬਾ ਫਤਿਹ ਸਿੰਘ ਹੋਣੀ ਉਮਰਾਂ ਭਾਵੇਂ ਨਿੱਕੀਆਂ ਪਰ ਇਹਨਾਂ ਕੁਦਰਤ ਦੇ ਨਿਯਮਾਂ ਨੂੰ ਸਮਝਦੇ ਹੈ। ਸਿੱਖ ਉਹ ਹੈ ਜਿਹੜਾ ਕੁਦਰਤ ਦੇ ਨਿਯਮਾਂ ਨੂੰ ਸਮਝ ਕੇ ਜ਼ਿੰਦਗੀ ਜਿਉਂਦਾ, ਕਿਉਂਕਿ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਸਾਨੂੰ ਇਹ ਸਾਰਾ ਕੁਝ ਸਮਝਾਉਂਦੇ ਹੈ। ਪਰ ਆਹ ਜਿਹੜੇ ਸ਼ਬਦ ਆਪਾਂ ਇਦਾਂ ਦੇ ਪੜ੍ਹਦੇ ਹਾਂ ਨਾ ਵੀ ਸਦਾ ਨਹੀਂ ਬੈਠ ਰਹਿਣਾ, ਵੱਡੇ ਵੱਡੇ ਦੁਨੀਆਂ ਤੇ ਆਏ, ਰਾਣਾ ਰਾਓ ਨਾ ਕੋ ਰਹਿ ਰੰਗ ਨਾ ਤੁੰਗ ਫਕੀਰ, ਇਹ ਬਚਨ ਨੇ ਜਿਹੜੇ ਇਹ ਗੁਰੂ ਸਾਹਿਬ ਦੇ ਪਰਿਵਾਰ ਦੇ ਗੁਰੂ ਦਿਆਂ ਲਾਲਾਂ ਦੇ ਹਿਰਦੇ ਵਿੱਚ ਵਸੇ ਹੋਏ ਸੀ। ਸਾਡੇ ਤੇ ਉੱਤੋਂ ਹੀ ਲੱਗਦੀਆਂ ਨੇ ਨਾ ਗੱਲਾਂ, ਪਰ ਉਹਨਾਂ ਦੇ ਅੰਦਰ ਹੈ। ਇੱਥੇ ਬੈਠ ਨਹੀਂ ਕਿਸੇ ਨੇ ਰਹਿਣਾ, ਵਾਰੀ ਵਾਰੀ ਤੁਰ ਜਾਵਣਾ, ਇੱਥੇ ਬੈਠ ਨਹੀਂ ਕਿਸੇ ਨੇ ਰਹਿਣਾ, ਵਾਰੀ ਵਾਰੀ ਤੁਰ ਜਾਵਣਾ, ਇੱਥੇ ਬੈਠ ਨਹੀਂ ਕਿਸੇ ਨੇ ਰਹਿਣਾ, ਵਾਰੀ ਵਾਰੀ ਤੁਰ ਤੁਰ ਜਾਵਣਾ, ਬੈਠ ਨਹੀਂ ਕਿਸੇ ਨੇ ਰਹਿਣਾ, ਵਾਰੀ ਵਾਰੀ ਤੁਰ ਜਾਵਣਾ, ਬੈਠਣਾ ਕਿਸੇ ਨੇ ਜੀ ਰਹਿਣਾ, ਵਾਰੀ ਆਈ ਤੁਰ ਜਾਵਣਾ, ਇੱਥੇ ਬੈਠਣਾ ਕਿਸੇ ਨੇ ਰਹਿਣਾ, ਵਾਰੀ ਆਈ ਤੁਰ ਜਾਵਣਾ, ਇੱਥੇ ਬੋਲੋ ਬੋਲੋ ਪਿਆਰਿਓ। ਵਾਹ ਵਾਹ ਵਾਹ, ਵਾਰੀ ਆਈ ਤੁਰ ਜਾਵਣਾ, ਵਾਹ ਵਾਰੀ ਆਈ ਤੁਰ ਜਾਵਣਾ, ਵਾਹ ਵਾਹ ਵਾਹ ਵਾਹ, ਵਾਰੀ ਆਈ ਤੁਰ ਜਾਵਣਾ, ਵਾਹ ਵਾਹ ਵਾਹ ਵਾਹ, ਵਾਰੀ ਆਈ ਤੁਰ ਜਾਵਣਾ, ਵਾਹ ਵਾਹ ਵਾਹ, ਵਾਰੀ ਆਈ ਤੁਰ ਜਾਵਣਾ, ਵਾਹ ਵਾਹ ਵਾਹ ਵਾਹ, ਵਾਰੀ ਆਈ ਤੁਰ ਜਾਵਣਾ, ਇੱਥੇ ਬੈਠ ਨਹੀਂ ਕਿਸੇ ਨੇ ਰਹਿਣਾ, ਕਿਸੇ ਨੇ ਨਹੀਂ ਰਹਿਣਾ, ਵਾਰੀ ਆਈ ਤੁਰ ਜਾਵਣਾ, ਬੈਠ ਨਹੀਂ ਕਿਸੇ ਨੇ ਰਹਿਣਾ, ਵਾਰੀ ਆਈ ਤੁਰ ਜਾਵਣਾ, ਇੱਥੇ ਬੈਠ ਨਾ ਕਿਸੇ ਨੇ ਰਹਿਣਾ। ਦੇ ਵਿੱਚ ਇਹ ਗੱਲਾਂ ਵਸੀਆਂ ਹੋਈਆਂ ਜਾਣਾ ਹੈ ਤੇ ਜਾਣਾ ਤੇ ਇੱਕ ਦਿਨ ਹੈ ਹੀ ਹੈ ਫਿਰ ਪਸ਼ੂਆਂ ਵਾਂਗੂ ਕਿਉਂ ਮਰੀਏ ਬਈ ਕੁਝ ਕਰਕੇ ਚੱਲੀਏ ਕੁਝ ਕਰੀਏ ਸੋਹਣਾ ਬਣਾ ਸਕੀਏ ਸਮਾਜ ਨੂੰ ਇਹਨੂੰ ਸੁਧਾਰਨ ਵਾਸਤੇ ਕੋਈ ਆਵਾਜ਼ ਉਠਾ ਸਕੇ ਵਿਗੜਿਆਂ ਲੀਡਰਾਂ ਦੇ ਵਿਰੁੱਧ ਬੋਲ ਸਕੀਏ ਵਿਗੜਿਆ ਆਗੂ ਸੀ ਮਜੀਦ ਦਾ ਹੋਰ ਕੀ ਸੀ ਸੂਬੇਦਾਰ ਹੈ ਸੂਬਾ ਸੂਬਾ ਸਰਹੰਦ ਤੇ ਸੂਬਾ ਕੀ ਹੈ ਪੰਜਾਬ ਕੀ ਹੈ ਜੀ ਇੱਕ ਛੋਟਾ ਜਿਹਾ ਸੂਬਾ ਹੀ ਹੈ ਪੰਜਾਬ ਤੇ ਪੰਜਾਬ ਦਾ ਸੂਬੇਦਾਰ ਕੌਣ ਹੁੰਦਾ ਹੈ ਪੰਜਾਬ ਦਾ ਮੁੱਖ ਮੰਤਰੀ ਚੀਫ ਮਿਨਿਸਟਰ ਨੂੰ ਸੂਬੇਦਾਰ ਕਹਿੰਦੇ ਹੈ ਤੇ ਉਸ ਸੂਬੇ ਦੇ ਵਿਰੁੱਧ ਬੋਲਣਾ ਉਹਦੇ ਸਾਹਮਣੇ ਅੱਖਾਂ ਚੱਖਾਂ ਪਾ ਕੇ ਗੱਲ ਕਰਨੀ ਤੇ ਉਹਦੀਆਂ ਕਹਿਣ ਨਾਲ ਤੇ ਨਹੀਂ ਬਦਲ ਚੱਲੇ ਸਾਰੇ ਸਾਡੇ ਆਮ ਹੀ ਐਂ ਕਹਿੰਦੇ ਮੇਰੇ ਕਹਿਣ ਨਾਲ ਕੀ ਹੋਜੂ ਫਿਰ ਹੁਣ ਜਦੋਂ ਸਾਰੇ ਹੀ ਖਾਂਦੇ ਨੇ ਹੁਣ ਮੈਂ ਨਾ ਖਾਵਾਂ ਮੈਨੂੰ ਕੱਢ ਦੇਣਗੇ ਕੱਲ ਮੈਨੂੰ ਇੱਕ ਕਹਿੰਦਾ ਬੰਦਾ ਗੱਲ ਕਰਦਿਆਂ ਕਹਿੰਦੇ ਜੀ ਮਹਿਕਮੇ ਦੇ ਵਿੱਚ ਕੰਮ ਕਰਦਾ ਕਿਸੇ ਮਹਿਕਮੇ ਚ ਹੈ ਉਹ ਤੇ ਕਹਿੰਦਾ ਹੁਣ ਸਾਰ ਉਹ ਵੱਡਾ ਕਹਿੰਦਾ ਵੀ ਲੱਖ ਰੁਪਈਆ ਚਾਹੀਦਾ ਮਹੀਨੇ ਦਾ ਉਹਨੇ ਗਾਂਹ ਪਹੁੰਚਾਉਣਾ ਹੁੰਦਾ ਉੱਪਰ ਤੱਕ ਦੇਣਾ 10,000 ਲੱਖ ਚੋਂ ਉਹਨੂੰ ਬਚਦਾ ਥੱਲੇ ਵਾਲੇ ਨੂੰ 10,000 ਇਕੱਠਾ ਕਰਕੇ ਦੇਣਾ ਪੈਂਦਾ 10,000 ਚੋਂ ਉਹਨੂੰ 1,000 ਬਚਣਾ ਕਹਿੰਦੇ ਹੁਣ 1,000 ਦਾ ਲਾਲਚ ਨਹੀਂ ਜੇ ਨਾ ਕਰਿਆ ਬਦਲੀ ਚੱਕ ਕੇ ਗੁਰਦਾਸਪੁਰ ਕਰ ਦੇਣਗੇ ਕਰਾਂ ਕੀ ਕਹਿੰਦਾ ਫਸਾ ਲਿਆ ਕਸੂਤਾ ਅਗਲਿਆਂ ਨੇ ਮੈਨੂੰ ਕਹਿੰਦਾ ਹੁਣ ਮੈਨੂੰ ਦੱਸੋ ਸਲਾਹ ਦਿਓ ਵੀ ਕਰੀਏ ਕੀ ਇੱਥੇ ਦੱਸੋ ਵੀ ਕੀ ਕਰੀਏ ਮੈਂ ਕਹਿੰਦਾ ਸਾਹਿਬਜ਼ਾਦੇ ਐਂ ਸੋਚ ਲੈਂਦੇ ਫਿਰ ਕਹਿੰਦੇ ਵੀ ਇੱਥੇ ਕੀ ਕਰੀਏ ਐਂ ਸੋਚ ਲੈਂਦੇ ਸਾਡੇ ਬੰਦੇ ਬੰਦਾ ਆਪਣੀਆਂ ਔਖਾਂ ਸੌਖਾਂ ਵੇਖਦਾ ਰਵੇ ਜੇ ਮੈਂ ਕਿਹਾ ਤੇਰੇ ਵਰਗੇ 8-10 ਪੈਦਾ ਹੋ ਜਾਣ ਆਵਾਜ਼ ਉਠਾਉਣ ਵੀ ਗਲਤ ਹੈ ਹੋ ਸਕਦਾ ਮਹਿਕਮੇ ਤੇ ਐਂ ਸੁਧਰਨਗੇ ਇੱਕ ਬੰਦਾ ਦੁੱਖ ਝੱਲ ਲੈ ਵੀ ਚੱਲ ਗੁਰਦਾਸਪੁਰ ਅਪ ਡਾਊਨ ਕਰ ਲਾਂਗੇ ਕੋਈ ਨਹੀਂ ਪਰ ਇਹਨਾਂ ਦੇ ਨਾਲ ਨਹੀਂ ਇਹ ਥੋੜਾ ਵੀ ਜੇ ਸਾਰੇ ਹੀ ਮਾੜੇ ਨੇ ਤੇ ਅਸੀਂ ਵੀ ਮਾੜੇ ਬਣ ਜਾਈਏ ਨਾਲ ਨਾ ਅਸੀਂ ਅਲੱਗ ਹੋ ਜਾਵਾਂਗੇ ਕੋਈ ਨਹੀਂ ਔਖ ਝੱਲ ਲਾਂਗੇ ਯਾਰ ਗੁਰਦਾਸਪੁਰ ਜਾਣਾ ਮਨਜ਼ੂਰ ਘਰੇ ਮਹੀਨੇ ਬਾਅਦ ਛੁੱਟੀ ਤੇ ਆ ਜਾਇਆ ਕਰਾਂਗੇ ਸਾਥੋਂ ਨਹੀਂ ਆ ਜਪਖਾਨਾ ਹੁੰਦਾ ਅਸੀਂ ਆ ਗਲਤ ਕੰਮ ਨਹੀਂ ਕਰ ਸਕਦੇ ਅਸੀਂ ਆਪਣੇ ਅੰਦਰ ਨੂੰ ਦਾਗੀ ਨਹੀਂ ਕਰ ਸਕਦੇ ਜੇ ਇਹ ਇਦਾਂ ਦੇ ਨੇ ਅਸੀਂ ਇਦਾਂ ਦੇ ਨਹੀਂ ਬਣਨਾ ਜੇ ਇਹ ਵਿਹਲਣ ਨੇ ਅਸੀਂ ਵਿਹਲਣ ਵਿਹਲਣ ਅਸੀਂ ਇਦਾਂ ਦਾ ਕੁਛ ਨਹੀਂ ਕਰ ਸਕਦੇ ਜਿਹੜੀਆਂ ਚਾਚਾਂ ਸਿੱਖਣ ਦੀਆਂ ਗੱਲਾਂ ਕਰਦੇ ਆ ਮੇਰੇ ਤੋਂ ਪਹਿਲਾਂ ਜਦੋਂ ਆਇਆ ਸੀ ਮੈਂ ਤੇ ਧਾਰਨਾ ਪੜ੍ਹਦੇ ਨਹੀਂ ਸੀ ਵੀ ਗੁਰਮਿਲ ਚੱਜ ਆਚਾਰ ਸਿੱਖ ਤੁਦ ਕਦੇ ਨਾ ਲੱਗਾ ਤੇ ਪੜ੍ਹਦੇ ਨੇ ਪੜ੍ਹਦੇ ਸੀ ਨਾ ਬਈ ਕਿਵੇਂ ਧਾਰਨਾ ਪੜ੍ਹਦੇ ਸੀ ਸਤਿਗੁਰ ਦੀ ਬਾਣੀ ਤੋਂ ਜੀਵਨ ਦੀਆਂ ਸਿੱਖ ਲੈ ਚਾਚਾ ਤੇ ਮੈਂ ਗੱਡੀ ਵਿੱਚ ਹੱਸਦਾ ਸੀ ਮੈਂ ਕਿਹਾ ਸਾਰੇ ਘਰ ਪਟੱਲੀਆਂ ਵਿੱਚ ਸਤਿਗੁਰ ਦੀ ਬਾਣੀ ਤੋਂ ਜੀਵਨ ਦੀਆਂ ਸਿੱਖ ਲੈ ਜਾਚਾਂ ਗਾਉਂਦੇ ਤਾਂ ਇਹੀ ਹੈ ਨਾ ਸਾਰੇ ਵੀ ਇਹਨਾਂ ਨੂੰ ਸਾਰਿਆਂ ਨੂੰ ਬੰਦਾ ਪੁੱਛੇ ਵੀ ਜਾਚਾਂ ਸਿੱਖ ਲਈਆਂ ਸਤਿਗੁਰ ਦੀ ਬਾਣੀ ਤੋਂ ਜਾਚਾਂ ਕੀ ਹੁੰਦੀਆਂ ਨੇ ਵੀ ਸਵੇਰੇ ਉੱਠੇ ਆ ਬਿਸਤਰਾ ਤਹਿ ਲਾਤਾ ਸੀ ਆਪਣਾ ਕੰਬਲ ਤਹਿ ਲਾਤਾ ਸੀ ਝਾੜੂ ਲਾਉਣ ਲਾ ਲੈਂਦਾ ਕਮਰੇ ਵਿੱਚ ਭਾਂਡੇ ਚੱਕਦੇ ਸੀ ਗਲਾਸ ਮਾਂਜਦੇ ਸੀ ਆਪਣੇ ਗੈਸ ਸਾਫ਼ ਕਰਤਾ ਸੀ ਵਾਸ਼ਫੇਸ਼ਨ ਤੇ ਬਰੱਸ਼ ਕਰਕੇ ਸਾਫ਼ ਕਰਤਾ ਸੀ ਮੁੜ ਕੇ ਟੋਇਲਟ ਨੂੰ ਵਰਤਿਆ ਸੀ ਉੱਥੇ ਪਾਣੀ ਪਾਇਆ ਸੀ ਸਫਾਈ ਕੀਤੀ ਸੀ ਵੀ ਦੂਜੇ ਬੰਦਿਆਂ ਨੇ ਵੀ ਆਉਣਾ ਹੈ ਜੀਵਨ ਦੀਆਂ ਜਾਚਾਂ ਦਾ ਮਤਲਬ ਤੁਸੀਂ ਸਾਰੇ ਗਾ ਰਹੇ ਹੋ ਇੱਥੇ ਬੈਠੇ ਆਪਾਂ ਸਾਰੇ ਗਾਉਂਦੇ ਹਾਂ ਗਾਉਣ ਦਾ ਮਤਲਬ ਇਹ ਹੁੰਦਾ ਹੈ ਵੀ ਇੱਕ ਇੱਕ ਚੀਜ਼ ਸਾਡੀ ਜ਼ਿੰਦਗੀ 'ਚ ਪਰਫੈਕਟ ਹੋਵੇ ਐ ਨਹੀਂ ਵੀ ਵਗਾ ਕੇ ਮਾਰ ਕੱਪੜੇ ਚੱਕ ਕਰ ਦੋ ਪ੍ਰੈਸ ਆ ਚੱਕ ਫਲਾਣਿਆ ਤੂੰ ਧੋ ਦੇ ਐ ਨਹੀਂ ਹੁੰਦਾ ਜੀਵਨ ਦੀ ਜਾਚ ਦਾ ਮਤਲਬ ਹੈ ਇੱਕ ਇੱਕ ਚੀਜ਼ ਆ ਤੁਸੀਂ ਇੱਥੇ ਆਪਾਂ ਲੰਗਰ ਬਹਿ ਕੇ ਪ੍ਰਸ਼ਾਦਾ ਛਕਣਾ ਹੈ ਜਾਰਾ ਦਾਲ ਡੁੱਲ ਗਈ ਮੇਰੇ ਤੋਂ ਚੱਕ ਕੱਪੜਾ ਇਹਨੂੰ ਸਾਫ਼ ਕਰ ਦੂਜੇ ਨੇ ਵੀ ਬਹਿਣਾ ਹੈ ਆ ਟਾਟ ਤੇ ਬਹਿ ਕੇ ਖਾ ਕੇ ਹਟਿਆ ਦਾਲ ਖਿਲਰ ਗਈ ਕੋਈ ਬੰਦਾ ਕੱਪੜੇ ਪਾ ਕੇ ਬੈਠੂਗਾ ਕੱਪੜੇ ਲਿਬੜ ਜਾਣੇ ਹੈ ਆ ਜਾਚਾਂ ਹੁੰਦੀਆਂ ਹੈ ਜਾਚਾਂ ਕਿਹੜੀ ਜਾਚ ਸਿੱਖਣੀ ਹੈ ਐਂ ਜਾਚ ਸਿਖਾਓ ਸਤਿਗੁਰ ਜੀ ਐਂ ਅੱਖਾਂ ਬੰਦ ਕਰਕੇ ਬੈਠਾ ਰਵਾਂ ਬਸ ਆ ਜਾਚ ਸਿੱਖਣੀ ਹੈ ਜਾਚ ਸਿੱਖਣੀ ਹੈ ਮੈਂ ਆਪਣਾ ਮੇਰਾ ਮਨ ਕਿੱਦਾਂ ਸੋਹਣਾ ਬਣੇ ਮੇਰਾ ਮਨ ਸਾਫ਼ ਸੁਥਰਾ ਕਿੱਦਾਂ ਰਵੇ ਮੇਰਾ ਤਨ ਸਾਫ਼ ਸੁਥਰਾ ਕਿੱਦਾਂ ਰਵੇ ਜਿਹੜੇ ਕਮਰੇ ਚ ਰਹਿੰਦਾ ਉਹ ਕਮਰਾ ਸਾਫ ਸੁਥਰਾ ਕਿੱਦਾਂ ਰਵੇ, ਜਿਹੜੇ ਘਰ ਚ ਰਹਿੰਦਾ ਉਹ ਘਰ ਸਾਫ ਸੁਥਰਾ ਕਿੱਦਾਂ ਰਵੇ, ਜਿਹੜੇ ਪਿੰਡ ਚ ਰਹਿੰਦਾ ਉਹ ਪਿੰਡ ਸਾਫ ਸੁਥਰਾ ਕਿੱਦਾਂ ਰਵੇ, ਜਿਹੜੇ ਸਮਾਜ ਚ ਰਹਿੰਦਾ ਉਹ ਸਮਾਜ ਸਾਫ ਸੁਥਰਾ ਕਿੱਦਾਂ ਰਵੇ। ਆਹ ਜਾਂਚਾਂ ਸਿੱਖਣੀਆਂ ਹੁੰਦੀਆਂ, ਹੋਰ ਸਮਾਧੀ ਲਾਉਣ ਦੀਆਂ ਜਾਂਚਾਂ ਸਿੱਖਣੀਆਂ, ਕਿਹੜੀ ਚੀਜ਼ ਦੀ ਜਾਂਚ ਸਿੱਖਣੀ ਹੈ ਗੁਰੂ ਤੋਂ? ਗੁਰਮਿਲ ਜੱਜ ਆਚਾਰ ਸਿੱਖ, ਪਹਿਲਾਂ ਮਨ ਸਾਫ ਸੁਥਰਾ ਕਿੱਦਾਂ ਰਵੇ ਇਹਦੀ ਜਾਂਚ ਸਿੱਖੋ, ਫਿਰ ਕੰਮ ਸਹੀ ਕਰ ਸਕੀਏ ਇਹਦੀ ਜਾਂਚ ਸਿੱਖੋ। ਜਿੱਥੇ ਖਾਂਦੇ ਆ, ਜਿੱਥੇ ਰਹਿੰਦੇ ਆ, ਜਿੱਥੇ ਸੌਂਦੇ ਆ, ਉਹ ਜਗ੍ਹਾ ਸਾਫ ਸੁਥਰੀ ਕਿੱਦਾਂ ਰਵੇ ਇਹਦੀ ਜਾਂਚ ਸਿੱਖੋ। ਜਿਹੜੀ ਰਸੋਈ ਵਿੱਚ ਰੋਟੀ ਬਣਦੀ ਹੈ ਸਾਫ ਹੈ? ਮਿੰਟ 15 ਨਹੀਂ ਲੱਗਦੇ ਹੁੰਦੇ ਕਈ ਵਾਰੀ, 15 ਮਿੰਟ ਨਹੀਂ ਲੱਗਣੇ? ਜੇ ਬੰਦਾ 15 ਮਿੰਟ ਲਾ ਕੇ ਵੀ ਲੈ ਵੀ 15 ਮਿੰਟ ਲੱਗਣੇ ਨੇ, ਫਟਾਫਟ ਆ ਸਿਲੰਡਰ ਜੇ ਨੂੰ ਮਾਰ ਕੇ ਕੱਪੜਾ ਇੱਧਰ ਸਾਫ ਕਰ ਦਿਓ, ਆ ਸਾਰਾ ਇੱਕ ਮਿੰਟ ਚ 15 ਮਿੰਟ ਚਿਚਨ ਹੋ ਜਾਂਦਾ। ਪਰ ਸਾਡੇ ਵਰਗੇ ਜਿਹੜੇ ਆਪਾਂ ਸਾਰੇ ਘਰਾਂ ਵਾਲੇ ਇੱਦਾਂ ਹੀ ਆ, ਨਿਕੰਮੇ ਆ ਨਾ, ਜਿਹੜੇ ਐਂ ਐਂ ਕਰਕੇ ਸਾਫ ਨੀ, ਉਹ ਕੰਧ ਪਿਆ ਐਂ ਕਹਿ ਕੇ ਬਾਹਰ ਨਿਕਲ ਜਾਂਦੇ ਬੰਦਾ, ਵੀ 15 ਮਿੰਟ ਮੈਨੂੰ ਲੱਗਣੇ ਨੇ ਸਾਫ ਤੇ ਕਰ ਲੈ ਤੂੰ। ਆਹੀ ਕੰਮ ਹੈ ਨਾ ਸਾਡਾ ਸਾਰਿਆਂ ਦਾ, ਜਾਂਚਾਂ ਆਹ ਸਿੱਖਣੀਆਂ। ਜੇ ਸਮਾਜ ਸਾਫ ਦੀ ਗੱਲ ਕਰਦਾ, ਪਹਿਲਾਂ ਆਪਣਾ ਆਪ ਸਾਫ ਰੱਖਣਾ ਪੈਣਾ। ਸਾਨੂੰ ਪਤਾ ਹੁੰਦਾ ਵੀ ਮਿੰਟ ਇੱਕ ਲੱਗਦਾ ਹੈ, ਜੇ ਮੈਂ ਚੰਗੀ ਤਰ੍ਹਾਂ ਸਾਬਣ ਭਾਵੇਂ ਕੱਪੜੇ ਧੋਣ ਵਾਲਾ ਹੀ ਵਰਤ ਲੈ, ਜੇ ਬਾਹਲਾ ਮਹਿੰਗਾ ਨਹੀਂ ਵਰਤ ਸਕਦਾ, ਏਦਾਂ ਹੀ ਕੱਪੜੇ ਧੋਣ ਵਾਲਾ ਹੀ ਵਰਤ ਲੈ ਵੀ ਲੈ ਕੱਪੜੇ ਧੋਣ ਵਾਲਾ ਹੀ ਲੈ ਚੰਗੀ ਤਰ੍ਹਾਂ ਸਾਫ ਕਰ ਲਾਂ, ਸਰੋਂ ਦਾ ਤੇਲ ਲੱਗਦਾ ਮਿੰਟ ਤੇ ਇੱਕ ਲੱਗਣਾ, ਇੱਕ ਮਿੰਟ ਤੋਂ ਵੱਧ ਨਹੀਂ। ਜੇ ਤੇਰੇ ਕੋਲ ਨਹੀਂ ਕੋਈ ਚੱਜ ਦਾ ਮਿਲਦਾ ਤੇ ਸਰੋਂ ਦਾ ਤੇਲ ਪਾ ਗਈ ਦਾੜੀ ਤੇ ਲਾ ਕੇ ਚੰਗੀ ਤਰ੍ਹਾਂ ਬਰਸ਼ ਬੁਰਸ਼ ਮਾਰਨ ਤੇ ਕੰਘਾ ਮਾਰਨ ਤੇ ਕਿੰਨਾ ਕੁ ਟਾਈਮ ਲੱਗ ਜਾਂਦਾ? ਇੱਕ ਮਿੰਟ ਉਹਦੇ ਲਈ ਨਹੀਂ ਕੱਢ ਸਕਦਾ। ਸਿਰ ਚੰਗੀ ਤਰ੍ਹਾਂ ਵਾਹਣ ਤੇ ਕਿੰਨਾ ਟਾਈਮ ਲੱਗ ਜਾਂਦਾ? 3 ਮਿੰਟ ਸਿਰ ਵਾਹਣ ਤੇ ਨਹੀਂ ਕੱਢ ਸਕਦਾ, ਨਹਾਉਣ ਤੇ 5 ਮਿੰਟ ਲੱਗਦੇ ਨੇ ਬਾਲਟੀ ਭਰ ਕੇ ਨਹਾਉਣ ਤੇ। ਮਾਫ਼ ਕਰਨਾ, ਹੱਥ ਜੋੜ ਕੇ ਮਾਫ਼ੀ ਮੰਗ ਕੇ ਕਹਿੰਦਾ, ਹੋ ਸਕਦਾ 25% ਇੱਥੇ ਉਹ ਬੈਠੇ ਹੋਣ ਜਿਹੜੇ ਅੱਜ ਵੀ ਨਹੀਂ ਨਾ ਕੇ ਆਏ, ਹੋ ਸਕਦਾ। ਤੇ ਗੱਲਾਂ ਪਤਾ, ਸਮਾਜ ਸੋਹਣਾ ਬਣਨਾ ਚਾਹੀਦਾ, ਲੈ ਕਰ ਲਓ ਸੋਹਣਾ ਸਮਾਜ। ਸੱਚੀ ਆ ਹਾਲ ਸਾਡਾ, ਜੇ ਅਸੀਂ ਇਹ ਇਹ ਇਦਾਂ ਨਹੀਂ ਗੱਲ ਵੀ, ਜੇ ਤੁਸੀਂ ਕਹੋ ਵੀ ਇਹ ਗੱਲਾਂ ਦਾ ਇਹਨਾਂ ਗੱਲਾਂ ਨਾਲ ਕੀ ਮਤਲਬ ਹੈ, ਇੱਥੋਂ ਸ਼ੁਰੂ ਹੋਣਾ। ਜਿਹੜਾ ਬੰਦਾ ਆਪਣੀ ਬਿਸਤਰਾ ਤੱਕ ਵੀ ਚੱਕ ਨਹੀਂ ਸਕਦਾ, ਉਹ ਦੁਨੀਆ ਦਾ ਗੰਦ ਕੀ ਚੱਕ ਦੂ? ਜਿਹੜਾ ਆਪਣਾ ਕੰਬਲ ਤੇ ਨਹੀਂ ਲਾ ਸਕਦਾ, ਉਹ ਕਿਹੜੀਆਂ ਸਫਾਈਆਂ ਦੀਆਂ ਗੱਲਾਂ ਕਰਦਾ? ਜੇ ਬੰਦਾ ਕੋਈ ਮੈਨੂੰ ਕਵੇ ਨਾ ਵੀ ਦੱਸੋ ਜੀ ਸ਼ੁਰੂਆਤ ਕਿੱਥੋਂ ਕਰੀਏ, ਵੀ ਧਰਮ ਵਾਲੇ ਪਾਸੇ ਲੱਗਣਾ ਚਾਹੁੰਦੇ ਆ, ਸਮਾਜ ਵਧੀਆ ਬਣੇ, ਅਸੀਂ ਵੀ ਕੋਈ ਹਿੱਸਾ ਪਾਈਏ, ਵੀ ਸਾਹਿਬਜ਼ਾਦੇ ਬਣਿਆ ਕਿਵੇਂ ਜਾਂਦਾ ਜੀ, ਸ਼ੁਰੂਆਤ ਕਿੱਥੋਂ ਕਰੀਏ, ਤੇ ਉਹਨੂੰ ਅਸੀਂ ਇਹ ਕਹਾਂਗੇ ਇੰਨਾ ਕੰਮ ਕਰ ਵੀ ਜਿਹੜੇ ਬਿਸਤਰੇ ਤੇ ਸੌਣਾ ਬਿਸਤਰਾ ਆਪਣਾ ਆਪ ਤੈਅ ਲਾਇਆ ਕਰ, ਆਪਣੀ ਥਾਲੀ ਆਪ ਕਿਚਨ ਚ ਰੱਖ ਆਇਆ ਕਰ, ਇੱਥੋਂ ਸ਼ੁਰੂਆਤ ਕਰ। ਪਹਿਲਾਂ ਕਰ ਲੇਗਾ, ਲੈ ਘਰ ਵਾਲੀ ਕਾਹਦੇ ਵਾਸਤੇ ਹੈ, ਆਪੇ ਭਾਂਡੇ ਚੱਕ ਲੂ। ਲੈ ਐ ਸਮਾਜ ਵਧੀਆ ਬਣਦਾ ਹੈ, ਐ ਸਮਾਜ ਵਧੀਆ ਥੋੜਾ ਬਣਦਾ। ਲੈ ਆ ਜਵਾਬ ਦੇਣਗੇ ਵੀ ਲੈ ਹੁਣ ਆਪਦੇ ਕੱਪੜੇ ਲੈ, ਆਪਣੇ ਕੱਪੜੇ ਆਪੇ ਪ੍ਰੈਸ ਕਰਿਆ ਕਰੀਏ, ਇੰਨੇ ਲੈ ਅਣਖ ਕਿੱਧਰ ਗਈ ਵੱਡਾ ਅਣਖੀ। ਅਸੀਂ ਕਹਿੰਦੇ ਅਸੀਂ ਵੀ ਇਹਨਾਂ ਗੱਲਾਂ ਦਾ ਇਹਨਾਂ ਗੱਲਾਂ ਨਾਲ ਕੀ ਮਤਲਬ ਹੈ? ਨਹੀਂ ਭਾਈ, ਇਹ ਚੀਜ਼ਾਂ ਸਾਨੂੰ ਵਿਹਲੜ ਤੇ ਨਿਕੰਮੇ ਬਣਾਉਂਦੀਆਂ, ਇਹ ਚੀਜ਼ਾਂ ਸਾਨੂੰ ਆਲਸੀ ਬਣਾਉਂਦੀਆਂ। ਇਹੋ ਜਿਹੇ ਵਿਹਲੜਾਂ ਤੇ ਨਿਕੰਮਿਆਂ ਦੇ ਹੀ ਬੱਚੇ ਨੇ ਜਿਹੜੇ ਲੀਡਰ ਨੇ ਅੱਜ, ਉਹ ਵੀ ਇਸੇ ਤਰ੍ਹਾਂ ਦੇ ਨਿਕੰਮੇ ਤੇ ਵਿਹਲੜ ਨੇ। ਉਹ ਕਹਿੰਦੇ ਐ ਮੈਂ ਨਹੀਂ ਕਰਨਾ, ਲੋਕ ਕਰਨ। ਉਹ ਸਾਡੇ ਹੀ ਬੱਚੇ ਨੇ ਜਿਹੜੇ MLA ਬਣੇ ਨੇ, ਉਹ ਸਾਡੇ ਹੀ ਬੱਚੇ ਨੇ ਜਿਹੜੇ ਮੰਤਰੀ ਬਣੇ ਨੇ, ਉਹ ਸਾਡੇ ਚੋਂ ਇਸ ਸਮਾਜ ਵਿੱਚੋਂ ਨਿਕਲ ਕੇ ਹੀ ਜਾਂਦੇ ਐ। ਉਹ ਕਰਨ ਵਾਲੇ ਨਹੀਂ, ਉਹ ਸੇਵਾ ਕਰਾਉਣ ਵਾਲੇ ਐ। ਉਹ ਲੋਕਾਂ ਦਾ ਬੋਝ ਲਾਉਣਾ ਨਹੀਂ ਚਾਹੁੰਦੇ, ਉਹ ਬੋਝ ਪਾਉਣਾ ਚਾਹੁੰਦੇ ਐ। ਅਸੀਂ ਜੰਮੇ ਇਦਾਂ ਆ। ਬਚਪਨ ਚ ਮੈਂ ਸੋਚਦਾ ਮੇਰੀ ਮਾਂ ਮੇਰੇ ਭਾਂਡੇ ਸਾਫ ਕਰੇ, ਮੇਰੀ ਸੇਵਾ ਕਰੇ, ਮੇਰੇ ਕੱਪੜੇ। ਮੈਂ ਜਦੋਂ ਸਕੂਲ ਤੋਂ ਆਵਾਂ, ਵਰਦੀ ਮੈਂ ਪੈਂਟੋ ਲਾ ਕੇ ਸਿੱਟਤੀ, ਸ਼ਰਟੋ ਸਿੱਟਤੀ, ਮਾਂ ਚੱਕੇ ਆਪੇ, ਬੈਗ ਸਿੱਟਦਾ ਆਪੇ ਚੱਕੇ। ਬਚਪਨ ਚ ਮਾਂ ਮੇਰੀ ਸੇਵਾ ਕਰੇ, ਫਿਰ ਵਿਆਹਿਆ ਜਾਂਦਾ ਫਿਰ ਘਰ ਵਾਲੀ ਕਰੇ ਮੇਰੀ ਸੇਵਾ, ਮੈਂ ਕਿਉਂ ਕਰਾਂ? ਤੇ ਜਦੋਂ ਬੰਦਾ ਵੱਡਾ ਹੋ ਜਾਂਦਾ ਫਿਰ ਕਹਿੰਦਾ ਮੇਰੀ ਲੜਕੀ ਕਰੇ ਜਾਂ ਮੇਰੀ ਨੂੰਹ ਕਰੇ, ਵਿਆਹ ਕੇ ਕਾਹਦੇ ਲਈ ਲਿਆਂਦੀ ਹੈ ਸੇਵਾ ਕਰੇ। ਇਹੋ ਜਿਹਾ ਬੰਦਾ ਫਿਰ ਜਦੋਂ ਕਿਸੇ ਲੀਡਰੀ ਚ ਆਉਂਦਾ ਉਹ ਕਹਿੰਦਾ ਮੈਂ ਕਿਉਂ ਕਰਾਂ, ਆਪੇ ਲੋਕ ਕਰਨ। ਜਦੋਂ ਸਾਰੇ ਸਾਡੇ ਸਾਰੇ ਹੀ ਇਦਾਂ ਦੇ ਐ ਲੋਕ ਕਰਨਗੇ ਲੋਕ ਕਰਨਗੇ ਕਰਦਾ ਕੁਰਦਾ ਕੱਖ ਨਹੀਂ ਹੋਇਆ ਕੱਖ ਨਹੀਂ ਕੋਈ ਸਫਾਈ ਨਹੀਂ ਗੰਦ ਇੱਥੋਂ ਪੈਂਦਾ ਇਹ ਜਿਹੜੀ ਮੈਂਟੈਲਿਟੀ ਹੈ ਇਹ ਸੋਚ ਹੈ ਇਹਨੂੰ ਬਦਲਣਾ ਪੈਣਾ ਸਾਨੂੰ ਮੈਨੂੰ ਇਹ ਦੱਸੋ ਪਿਆਰਿਓ ਸਾਹਿਬਜ਼ਾਦੇ ਕੁਛ ਲੈਣ ਲਈ ਤੁਰੇ ਹੈ ਕਿ ਦੇਣ ਲਈ ਦੇਣ ਲਈ ਉਹ ਕਹਿੰਦੇ ਸੀ ਅਸੀਂ ਕਰਨਾ ਕੁਛ ਗੁਰੂ ਗੋਬਿੰਦ ਸਿੰਘ ਇਹ ਨਹੀਂ ਸੀ ਕਹਿੰਦੇ ਸਿੰਘੋ ਜਾਓ ਸਿੰਘੋ ਜਾਓ ਭੱਜ ਕੇ ਨਿਕਲੋ ਨਿਕਲੋ ਮਰਜੋ ਲੜੋ ਲੜੋ ਜਿਵੇਂ ਲੀਡਰ ਅੱਜ ਕਰਦੇ ਆ ਵਰਕਰ ਮਰਦੇ ਆ ਵਰਕਰਾਂ ਤੇ ਕੇਸ ਪੈਂਦੇ ਆ ਉਹ ਤੇ ਆਪ ਤੇ ਅੰਦਰ ਹੀ ਬੈਠੇ ਰਹਿੰਦੇ ਉਹ ਬਿਆਨ ਹੀ ਠੋਕ ਦਿੰਦੇ ਅੰਦਰੋਂ ਬੈਠੇ ਪਰ ਗੁਰੂ ਸਾਹਿਬ ਕੀ ਕਰਦੇ ਸੀ ਗੁਰੂ ਸਾਹਿਬ ਕਹਿੰਦੇ ਚਲੋ ਬਾਬਾ ਅਜੀਤ ਸਿੰਘ ਨੂੰ ਬਾਬਾ ਉੱਠ ਕੇ ਆਇਆ ਨਾ ਅਜੀਤ ਸਿੰਘ ਨੇ ਜਦੋਂ ਕਿਹਾ ਮਹਾਰਾਜ ਤੋਰੋ ਮਹਾਰਾਜ ਕਹਿੰਦੇ ਚੱਲ ਬਈ ਅਜੀਤ ਸਿੰਘ ਤੇ ਸਵਾਦ ਲਿਆਤਾ ਮੇਰੇ ਕਹਿਣ ਤੋਂ ਬਿਨਾ ਹੀ ਆ ਗਿਆ ਤੇ ਅਜੀਤ ਸਿੰਘ ਕੁਛ ਲੈਣ ਚੱਲਿਆ ਕਿ ਦੇਣ ਚੱਲਿਆ ਬੋਲੋ ਜ਼ਿੰਦਗੀ ਦੇਣ ਚੱਲਿਆ ਆਪਣੀ ਤੂੰ ਪੰਜ ਮਿੰਟ ਸੇਵਾ ਨਹੀਂ ਦੇ ਸਕਦਾ ਪੰਜ ਮਿੰਟ ਟਾਈਮ ਨਹੀਂ ਕੱਢ ਸਕਦਾ ਤੂੰ ਕੁਰਬਾਨ ਅਸੀਂ ਕਿੱਥੋਂ ਦੇ ਦੇਵਾਂਗੇ ਅਜੀਤ ਸਿੰਘ ਨੇ ਕਿਹਾ ਮੈਨੂੰ ਧੋਰੋ ਮਹਾਰਾਜ ਮਹਾਰਾਜ ਕਹਿੰਦੇ ਕੁਰਬਾਨ ਹੋਣ ਦਾ ਸੁਭਾਅ ਹੈ ਅਸੀਂ ਕੁਛ ਦੇਣ ਆਏ ਹਾਂ ਇੱਥੇ ਤੇ ਬਾਬਾ ਅਜੀਤ ਸਿੰਘ ਮੈਦਾਨੇ ਜੰਗ 'ਚ ਜੂਝਦੇ ਨੇ ਜੂਝ ਕੇ ਸ਼ਹੀਦੀ ਪ੍ਰਾਪਤ ਕਰਦੇ ਆ ਫਿਰ ਸਾਹਿਬਜ਼ਾਦਾ ਜੁਝਾਰ ਸਿੰਘ ਜਾਂਦੇ ਆ ਤੇ ਜੁਝਾਰ ਸਿੰਘ ਵੀ ਕੁਛ ਉਹ ਜਦੋਂ ਕਹਿੰਦੇ ਜਦੋਂ ਵਾਪਸ ਆਏ ਗੁਰੂ ਗੋਬਿੰਦ ਸਿੰਘ ਉੱਚੀ ਗੜੀ ਤੇ ਖੜ ਕੇ ਵੇਖਦੇ ਰਹੇ ਅਜੀਤ ਸਿੰਘ ਸ਼ਹੀਦ ਹੋ ਗਿਆ ਫਿਰ ਥੱਲੇ ਆਏ ਤੇ ਕਹਿੰਦੇ ਮਹਾਰਾਜ ਕਹਿੰਦੇ ਜੁਝਾਰ ਸਿੰਘ ਆਉਂਦਿਆਂ ਨੂੰ ਖੜਾ ਸੀ ਕਹਿੰਦੇ ਮਹਾਰਾਜ ਮੈਨੂੰ ਜਾਣ ਦੀ ਆਗਿਆ ਦਿਓ ਭਈਆ ਸੇ ਵਿਛੜ ਕਰ ਹਮੇ ਜੀਣਾ ਨਹੀਂ ਆਤਾ ਖਾਣਾ ਨਹੀਂ ਸੋਨਾ ਨਹੀਂ ਪੀਣਾ ਨਹੀਂ ਆਤਾ ਮੈਂ ਆਪਣੇ ਭਰਾ ਤੋਂ ਵਿਛੜ ਕੇ ਨਹੀਂ ਰਹਿ ਸਕਦਾ ਮੈਨੂੰ ਜਾਣ ਦੀ ਆਗਿਆ ਦੇ ਦਿਓ ਤੇ ਕਲਗੀਆਂ ਵਾਲੇ ਕਹਿੰਦੇ ਆ ਉਹ ਕਹਿੰਦੇ ਆ ਵੀ ਤੈਨੂੰ ਅਜੇ ਲੜਨਾ ਤੇ ਆਉਂਦਾ ਨਹੀਂ ਅਜੇ ਛੋਟਾ ਹੈ ਕਹਿੰਦੇ ਜੇ ਲੜਨਾ ਨਹੀਂ ਆਉਂਦਾ ਮਰਨਾ ਤੇ ਆਉਂਦਾ ਹੈ ਤਲਵਾਰ ਨਹੀਂ ਚਲਾਉਣੀ ਆਉਂਦੀ ਕਹਿੰਦੇ ਤਲਵਾਰ ਅੱਗੇ ਆਪਣਾ ਸਿਰ ਧਰਨਾ ਤੇ ਆਉਂਦਾ ਹੈ ਜੇ ਚਲਾ ਨਹੀਂ ਸਕਦੇ ਤੇ ਧਰ ਸਿਰ ਤੇ ਲਾਵਾਂਗੇ ਜਿੰਨੇ ਜੋਗਾ ਹਾਂ ਮਹਾਰਾਜ ਮੈਨੂੰ ਭੇਜ ਦਿਓ ਬਸ ਲਓ ਬਾਬਾ ਜੁਝਾਰ ਸਿੰਘ ਵੀ ਗਏ ਅਜੀਤ ਸਿੰਘ ਜੀ ਨੂੰ 18ਵਾਂ ਸਾਲ ਚੱਲਦਾ ਸੀ ਤੇ ਜੁਝਾਰ ਸਿੰਘ ਜੀ ਨੂੰ 15ਵਾਂ ਸਾਲ ਚੱਲਦਾ ਸੀ 14 ਦੇ ਫਿਰ ਜੁਝਾਰ ਸਿੰਘ ਵੀ ਜਾ ਕੇ ਜੂਝ ਕੇ ਸ਼ਹੀਦੀ ਪ੍ਰਾਪਤ ਕਰਦਾ ਇਹ ਸਾਰਾ ਟੱਬਰ ਹੀ ਕੁਛ ਦੇਣ ਵਾਲਿਆਂ ਚੋਂ ਹੈ ਲੈਣ ਵਾਲਿਆਂ ਚੋਂ ਇਹੋ ਜਿਹੇ ਆ ਜਾਣ ਇੱਕ ਗੱਲ ਮੇਰੀ ਨੋਟ ਕਰੋ ਮੈਂ ਪਹਿਲਾਂ ਵੀ ਕਹੀ ਹੈ ਜਿਵੇਂ ਹੁਣ ਮੰਨ ਲਓ ਤੁਸੀਂ ਇੱਥੇ ਬੈਠੇ ਹੋ ਜਿੰਨੇ ਮੇਰੇ ਵੀਰ ਭਾਈ ਤੁਸੀਂ ਮੈਨੂੰ ਵੇਖੋ ਆ ਸਟੇਜ ਵਾਲਿਆਂ ਨੂੰ ਵੇਖੋ ਕਥਾ ਕੀਰਤਨ ਕਰਦੇ ਨੂੰ ਤੁਹਾਡੇ ਮਨ 'ਚ ਜੇ ਕਿਸੇ ਸਿੰਘ ਦੇ ਐਂ ਆ ਜਾਏ ਬੈਠੇ ਬੈਠੇ ਤੇ ਵੀ ਯਾਰ ਵਧੀਆ ਲੱਗਦਾ ਵੀ ਇਹ ਕੰਮ ਵਧੀਆ ਕਰਦੇ ਨੇ ਵੀ ਗੱਲਾਂ ਬਾਤਾਂ ਵਧੀਆ ਲੱਗ ਜਾਣ ਜੇ ਕਿਸੇ ਦੇ ਮੰਨ ਲਓ ਵੀ ਗੱਲਾਂ ਵਧੀਆ ਨੇ ਵੀ ਮਨਾ ਤੂੰ ਵੀ ਨਾ ਐਂ ਕਰ ਵੀ ਇਹਨਾਂ ਦੇ ਨਾਲ ਤੁਰ ਕੀ ਵੀ ਮੈਂ ਪੁੱਛਾਂ ਇਹਨਾਂ ਨੂੰ ਵੀ ਤੁਹਾਡੇ ਕੰਮ ਆ ਸਕਦਾ ਮੈਂ ਕਿਸੇ ਵੀ ਮੇਰੇ ਕੋਲੇ 2 ਘੰਟੇ ਰੋਜ਼ ਟਾਈਮ ਹੁੰਦਾ ਹੈ 8 ਘੰਟੇ ਮੈਂ ਆਪਦਾ ਕੰਮ ਕਰਦਾ 2 ਘੰਟੇ ਮੇਰੇ ਕੋਲ ਟਾਈਮ ਹੁੰਦਾ ਹੈ ਮੈਂ ਤੁਹਾਡੇ ਕਿਸੇ ਕੰਮ ਆ ਸਕਦਾ ਮੈਂ ਆਪਣੀ ਸੇਵਾ ਦੇਣੀ ਚਾਹੁੰਦਾ ਸਮਝਿਓ ਧਿਆਨ ਨਾਲ ਮੈਂ ਵੀ ਤੁਹਾਡੇ ਵਿੱਚ ਯੋਗਦਾਨ ਪਾਉਣਾ ਚਾਹੁੰਦਾ ਵੀ ਮੈਂ ਸੇਵਾ ਕਰਨੀ ਚਾਹੁੰਦਾ ਚਾਹੇ ਲੰਗਰ ਚ ਲਾ ਦਿਓ ਚਾਹੇ ਦਫ਼ਤਰ ਚ ਪਾ ਦਿਓ ਥੋੜਾ ਬਹੁਤ ਪੜ੍ਹਿਆ ਲਿਖਿਆ ਕੋਈ ਕੰਪਿਊਟਰ ਦਾ ਦੱਸ ਦਿਓ ਉਹ ਕੰਮ ਕਰ ਲਾਂਗੇ ਕੁਝ ਲਿਖਣ ਵਾਲਾ ਹੋਵੇ ਤਾਂ ਦੱਸ ਦਿਓ ਚਾਹੇ ਲੰਗਰ ਚ ਲਾ ਦਿਓ ਚਾਹੇ ਜਥੇ ਚ ਲਾ ਲਿਓ 2 ਘੰਟੇ ਵੀ ਮੇਰੇ ਕੋਲ 2 ਘੰਟੇ ਟਾਈਮ ਹੈ ਜੋ ਹਫ਼ਤੇ ਚ ਇੱਕ ਦਿਨ ਮੇਰੇ ਕੱਢ ਸਕਦਾ ਮਹੀਨੇ ਚ ਮੈਂ 4 ਦਿਨ ਕੱਢ ਸਕਦਾ ਮੈਂ ਕੁਝ ਦੇ ਹਿੱਸਾ ਪਾਉਣਾ ਚਾਹੁੰਦਾ ਇੱਕ ਤੇ ਗੱਲ ਹੋ ਗਈ ਏ ਇੱਕ ਬੰਦਾ ਉਹ ਆਇਆ ਮੇਰੇ ਜਥੇ ਚ ਉਹ ਕੀ ਕਰਨ ਆਇਆ ਜੀ ਕੁਛ ਦੇਣ ਸੁਣਿਓ ਹੁਣ ਆਹ ਗੱਲ ਤੁਹਾਡੇ ਦਿਮਾਗ ਚ ਆਜੂ ਗੱਲ ਇੱਕ ਬੰਦਾ ਵਿੱਚ ਬੈਠਾ ਪਤਾ ਕੀ ਸੋਚਦਾ ਹੈ ਵੀ ਯਾਰ ਚਿੱਟੇ ਚੋਲੇ ਪਾਣ ਨੂੰ ਇੱਕ ਤੇ ਸਾਰੇ ਵੇਖਦੇ ਨੇ ਉੱਚੇ ਉੱਚੇ ਬੈਠੇ ਆ ਇੱਕ ਯਾਰ ਗੱਡੀਆਂ 'ਚ ਬਹਿ ਕੇ ਆਉਂਦੇ ਆ ਇੱਕ ਅਗਲਾ ਇਹਨਾਂ ਦੇ ਹੱਥ ਧਵਾਉਂਦਾ ਰੋਟੀ ਪਾਣੀ ਵਧੀਆ ਖਾਂਦੇ ਨੇ ਫਿਰ ਉਹਨੇ ਪਤਾ ਕਰ ਲਿਆ ਵੀ ਇਹ ਤੇ ਤਨਖਾਹ ਵੀ ਦੇ ਦੇਣਗੇ ਸ਼ਾਇਦ ਹੋ ਸਕਦਾ ਮੰਨ ਲਓ ਵੀ ਬਾਹਰੇ ਮੈਂ 9000 ਕਮਾਉਂਦਾ ਸੁਣਿਓ ਵੀ ਬਾਹਰੇ 9000 ਮਿਲਦਾ ਚੱਲ ਜੇ ਯਾਰ ਵਿਹਲਿਆਂ ਵਰਗੇ ਰਹਿਣਾ ਚੱਲ ਭਾਵੇਂ 6000 ਵੀ ਮਿਲ ਜੇ ਇੰਨਾ ਹੀ ਮਿਲ ਜੂ ਫਿਰ ਅਗਲਾ ਸੋਚਦਾ ਹੋ ਸਕਦਾ ਯਾਰ ਕਿਤੇ ਬਾਹਰ ਬੂਰ ਦਾ ਹੀ ਗੇੜਾ ਗੂੜਾ ਕਢਾ ਲਿਆਉਣ ਵੀ ਜਹਾਜ਼ ਹੀ ਵੇਖ ਲਾਂਗੇ ਹੁਣ ਸੁਣੋ ਇਹ ਬੰਦਾ ਕੀ ਕਰਨ ਆਇਆ ਇਹ ਲੈਣ ਆਇਆ ਕਿ ਦੇਣ ਆਇਆ ਬੋਲੋ ਲੈਣ ਆਇਆ ਜਿਹੜਾ ਪਹਿਲਾਂ ਵਾਲਾ ਸੀ ਉਹ ਤੇ ਮੇਰੀ ਸੰਸਥਾ ਲਈ ਖਤਰਨਾਕ ਕੌਣ ਹੋਊ ਭਲਾ ਜਿਹੜਾ ਲੈਣ ਆਇਆ ਛੱਡ ਕੇ ਕੌਣ ਭੱਜੂ ਭਲਾ ਜਿਹੜਾ ਸਵਾਰ ਦੂ ਮੇਰੀ ਸੰਸਥਾ ਦਾ ਕੁਛ ਜਿਹੜਾ ਕੁਛ ਸਵਾਰੂ ਕੌਣ ਭਲਾ ਜਿਹੜਾ ਕੁਛ ਦੇਣ ਆਇਆ ਹੁਣ ਅੱਗੇ ਚੱਲੋ ਇਹਨੂੰ ਇਹਨੂੰ ਆਪਾਂ ਗੱਲ ਸਮਝ ਗਏ ਇੰਨੀ ਐਗਜ਼ਾਮਪਲ ਹੈ ਅੱਗੇ ਸਮਝੋ ਜਿਹੜਾ ਪੰਥ ਦੇ ਵਿੱਚ ਆਗੂ ਬਣਨ ਵਾਸਤੇ ਆਇਆ ਲੀਡਰ ਬਣਿਆ ਜਥੇਦਾਰ ਬਣਿਆ ਕਥਾਵਾਚਕ ਬਣਿਆ ਢਾਡੀ ਬਣਿਆ ਰਾਗੀ ਬਣਿਆ ਉਹ ਆਵੇ ਜਿਹੜਾ ਕੁਛ ਦੇਣ ਪਰ ਆਏ ਕੌਣ ਨੇ ਭਲਾ ਸਾਡੇ ਸਾਰੇ ਪੰਥ ਜਿਹੜੇ ਕੁਛ ਲੈਣ ਆਏ ਉਹ ਪਤਾ ਕੀ ਸੋਚਦੇ ਆ ਚੱਲ ਯਾਰ ਕਥਾ ਸਿੱਖ ਲੈਂਦੇ ਆ ਸੈੱਟ ਹੀ ਹੋ ਜਾਾਂਗੇ ਆਖੋ ਸਾਡਾ ਫਿਰ ਅਗਲਾ ਸੈੱਟ ਹੋਣ ਵਾਸਤੇ ਸੋਚਦਾ ਦੇਣਾ ਕੀ ਉਹਨੇ ਉਹ ਤੇ ਪਹਿਲਾਂ ਹੀ ਲੈਣ ਆਇਆ ਵੀ ਕੌਮ ਦੀਆਂ ਜੇਬਾਂ ਚੋਂ ਪੈਸੇ ਲਵਾਂਗੇ ਤਨਖਾਹ ਦੇਣਗੇ ਕੀਰਤਨ ਕਰਾਂਗੇ ਚੜਾਵਾ ਚੜੂਗਾ ਕਥਾ ਕਰਾਂਗੇ ਹੁਣ ਜਿੰਨੇ ਜਥੇਦਾਰ ਨੇ ਸਾਡੇ ਅੱਜ ਵੱਡੇ ਵੱਡੇ ਮੁਲਾਜ਼ਮ ਰਹੇ ਨੇ ਅੱਜ ਜਥੇਦਾਰ ਬਣ ਗਏ ਹੈ ਕਿਤੇ ਮੁਲਾਜ਼ਮ ਨੇ ਆਏ ਆਪਣੇ ਕੰਮ ਕਾਰ ਲਈ ਨੇ ਅੱਜ ਨੌਕਰੀ ਕਰਨ ਆਏ ਸੀ ਨੌਕਰੀ ਕਰਦੇ ਕਰਦੇ ਜਥੇਦਾਰ ਬਣ ਗਏ ਤੇ ਜਥੇਦਾਰ ਬਣ ਕੇ ਵੀ ਪਹਿਲਾਂ ਵੀ ਲੈਂਦੇ ਹੀ ਸੀ ਹੁਣ ਵੱਡੇ ਅਹੁਦੇ ਤੇ ਜਾ ਕੇ ਜ਼ਿਆਦਾ ਲੈਂਦੇ ਨੇ ਹੋਰ ਵੱਡੇ ਤੇ ਭੇਜ ਦੋਗੇ ਹੋਰ ਜ਼ਿਆਦਾ ਲੈਣਗੇ ਦੇਣ ਵਾਲੇ ਦੇਣ ਵਾਲੀ ਤੇ ਇਹਨਾਂ ਦੀ ਬਿਰਤੀ ਹੋਈ ਨਹੀਂ ਸੁਭਾਅ ਹੀ ਨਹੀਂ ਲੈਣ ਵਾਲਾ ਜਿਹੜਾ ਲੈਣ ਵਾਲੀ ਬਿਰਤੀ ਦਾ ਬੰਦਾ ਹੈ ਉਹਨੂੰ ਜਿਹੜੇ ਮਰਜ਼ੀ ਅਹੁਦੇ ਤੇ ਬਾ ਦਿਓ ਉਹਨੇ ਇਕੱਠਾ ਹੀ ਕਰਨਾ ਹੈ ਗੰਗੂ ਲੈਣ ਵਾਲੀ ਬਿਰਤੀ ਦਾ ਤੇ ਕੁੰਮਾ ਮਾਸ਼ਕੀ ਬੋਲੋ ਕਹਿੰਦਾ ਜੀ ਛੱਪਰੀ ਤੁਹਾਡੀ ਹੈ ਜੀ ਚਾਹੇ ਜਿੰਨੇ ਦਿਨ ਮਰਜ਼ੀ ਲੈ ਲਓ ਉਹ ਦੇਣ ਵਾਲੀ ਬਿਰਤੀ ਦਾ ਤੇ ਗੰਗੂ ਲੈਣ ਵਾਲੀ ਬਿਰਤੀ ਦਾ ਕੁਰਬਾਨ ਹੋਣ ਨੂੰ ਧਰਮ ਕਹਿੰਦੇ ਆ ਆਪਣੇ ਆਪ ਨੂੰ ਬਚਾਉਣ ਨੂੰ ਧਰਮ ਨਹੀਂ ਕਹਿੰਦੇ ਪਿਆਰਿਓ ਸੁਣਿਓ ਇੱਧਰ ਗੱਲ ਬਈ ਆਪਣਾ ਆਪਣਾ ਕੁਛ ਦੇਣ ਲਈ ਆ ਜੇ ਆਉਣਾ ਹੈ ਲੈਣ ਲਈ ਨਹੀਂ ਵਾਰਨ ਵਾਸਤੇ ਆ ਲਟਾਉਣ ਲਈ ਆ ਧਰਮ ਦਾ ਮਾਰਗ ਲਟਾਉਣ ਵਾਲਿਆਂ ਦਾ ਮਾਰਗ ਹੈ ਇਕੱਠਾ ਕਰਨ ਵਾਲੇ ਆ ਗਏ ਇੱਥੇ ਜੋੜਨ ਵਾਲੇ ਆ ਗਏ ਦੇਣ ਵਾਲੇ ਨਹੀਂ ਆ ਆਹ ਪ੍ਰੋਬਲਮ ਹੈ ਇਹ ਬੜਾ ਵੱਡਾ ਖਤਰਾ ਬਣਿਆ ਸਾਡੇ ਲਈ ਸਾਡੇ ਪੰਥ ਲਈ ਇਹ ਘਾਤਕ ਚੀਜ਼ ਬਣੀ ਹੈ ਬੰਦੇ ਉਹ ਆਏ ਆ ਜਿਹੜੇ ਇਕੱਠਾ ਕਰਦੇ ਆ ਆਗੂ ਉਹ ਨੇ ਜਿਹੜੇ ਅੱਛਾ ਗੁਰੂ ਸਾਹਿਬ ਦੇ ਵੇਲੇ ਆਗੂ ਹੁਣ ਗੁਰੂ ਸਾਹਿਬ ਕਿੱਦਾਂ ਦੇ ਹੈ ਕਿਧਰੇ ਕਿਧਰੇ ਪਿਤਾ ਨੂੰ ਦੇਈ ਜਾਂਦੇ ਕਿਧਰੇ ਆਪਣਾ ਆਨੰਦਪੁਰ ਦੇਈ ਜਾਂਦੇ ਕਿਧਰੇ ਅਜੀਤ ਸਿੰਘ ਨੂੰ ਦੇਈ ਜਾਂਦੇ ਕਿਧਰੇ ਜੁਝਾਰ ਸਿੰਘ ਨੂੰ ਦੇਈ ਜਾਂਦੇ ਕਿਧਰੇ ਆਪਣੀ ਮਾਂ ਦੇਈ ਜਾਂਦੇ ਯਾਰ ਮਾਂ ਦੇਈ ਜਾਂਦੇ ਕਿਧਰੇ ਆਪਣਾ ਜੋਰਾਵਰ ਸਿੰਘ ਐ ਫੜਾ ਤਾ ਚੱਕੋ ਬਈ ਕਿਧਰੇ ਫਤਿਹ ਸਿੰਘ ਤੇ ਕਿਧਰੇ ਆਪਣੀ ਜਾਨ ਦੇਈ ਜਾਂਦੇ ਦੇਈ ਜਾਂਦੇ ਲਿਆ ਕਿੱਥੇ ਆ ਦੱਸੋ ਬਿਰਤੀ ਉਹਨਾਂ ਦੀ ਦੇਣ ਦੀ ਹੈ ਅੱਛਾ ਹੁਣ ਇੱਕ ਗੱਲ ਹੋਰ ਵੇਖੋ ਫਿਰ ਸਵਾਦ ਵੀ ਤਾਂ ਹੀ ਆਊ ਨਾ ਜਦੋਂ ਇਸ ਬਿਰਤੀ ਦਾ ਬੰਦਾ ਅੱਗੇ ਹੋਏਗਾ ਫਿਰ ਉਹਦੇ ਤੋਂ ਦੱਸੋ ਜਿੰਦ ਵਾਰਨ ਨੂੰ ਜੀ ਕਰੂ ਕਿ ਨਹੀਂ ਕਰੂ ਉਹਦੇ ਪਿੱਛੇ ਲੱਗਣ ਵਾਲੇ ਵੀ ਕਿੱਦਾਂ ਦੇ ਹੋਣਗੇ ਉਹ ਵੀ ਇਦਾਂ ਦੇ ਹੋਣਗੇ ਮਗਰ ਵੀ ਉਹੀ ਲੱਗਣਗੇ ਜਿਨ੍ਹਾਂ ਨੂੰ ਹਿਸਾਬ ਆ ਗਿਆ ਵੀ ਯਾਰ ਇੱਥੇ ਇਹ ਤੇ ਕੁਰਬਾਨ ਹੋਣ ਦੀ ਗੱਲ ਹੈ ਜਿਹਦੀ ਔਕਾਤ ਹੋਊ ਉਹ ਆਊ ਜਿਹਦੀ ਔਕਾਤ ਨਹੀਂ ਹੋਊ ਉਹ ਨਹੀਂ ਆਊ ਉਹ ਕਹੂਗਾ ਰਹਿਣ ਦੇ ਯਾਰ ਇਹ ਇਹ ਮਰ ਜੀਵੜਿਆਂ ਦਾ ਮਾਰਗ ਹੈ ਇਹਨੂੰ ਕਹਿੰਦੇ ਸੀ ਵੀ ਜੇ ਇਸ ਰਾਹ ਤੇ ਤੁਰਨਾ ਨਾ ਇਹ ਇਹਨੂੰ ਇਹਨੂੰ ਇਹਨੂੰ ਏਦਾਂ ਕਹਿੰਦੇ ਸੀ ਤੇਰਾ ਨੀ ਜਿੰਦੇ ਸਿਰੋਂ ਪਰੇ ਹੈ ਪੁਰੇਸ਼ਵਾ ਤੇਰਾ ਨੀ ਜਿੰਦੇ ਸਿਰੋਂ ਪਰੇ ਹੈ ਪੁਰੇਸ਼ਵਾ ਤੇਰਾ ਨੀ ਜਿੰਦੇ ਸਿਰੋਂ ਪਰੇ ਹੈ ਪੁਰੇਸ਼ਵਾ ਤੇਰਾ ਨੀ ਜਿੰਦੇ ਸਿਰੋਂ ਪਰੇ ਤੇਰਾ ਨੀ ਜਿੰਦੇ ਸਿਰੋਂ ਪਰੇ ਹੈ ਪ੍ਰੇਮਾ ਤੇਰਾ ਨੀ ਜਿੰਦੇ ਸਿਰੋਂ ਪਰੇ ਹੈ ਪ੍ਰੇਮਾ ਤੇਰਾ ਨੀ ਜਿੰਦੇ ਸਿਰੋਂ ਪਰੇ ਹੈ ਪ੍ਰੇਮਾ ਗੱਜ ਕੇ ਬਈ ਤੇਰਾ ਨੀਂਜ ਤੇ ਸਿਰ ਤੋਂ ਪਰੇ। ਇਹਦਾ ਅਰਥ ਇਹ ਨਹੀਂ ਉਹੋ ਜਿਹਾ ਦੇ ਉਹੋ ਜਿਹਾ ਨੂੰ ਜਿਹੜਾ ਬੰਦਾ ਇਹ ਬਿਰਤੀ ਲੈ ਕੇ ਆਵੇ ਨਾ ਪਿਆਰਿਓ, ਉਹੋ ਜਿਹਾ ਨੂੰ ਆਪਣਾ ਸਭ ਕੁਝ ਦੇਣ ਨੂੰ ਜੀ ਕਰਦਾ ਹੈ। ਕੁਰਬਾਨ ਹੋਣ ਜਿਹੜਾ ਤੁਰਦਾ ਉਹਦੇ ਤੋਂ ਕੁਰਬਾਨ ਹੋਣ ਨੂੰ ਜੀ ਕਰਦਾ, ਫਿਰ ਜੀ ਕਰਦਾ ਕੁਝ ਵਾਰਨ ਵਾਸਤੇ, ਫਿਰ ਜੀ ਕਰਦਾ ਵੀ ਯਾਰ ਇਹੋ ਜਿਹੇ ਬੰਦੇ ਵਾਸਤੇ ਤੇ ਸਭ ਕੁਝ ਵਾਰ ਦੀਏ। ਬਿਰਤੀ ਇੱਦਾਂ ਦੀ ਹੈ, ਬਿਰਤੀ ਸੁਭਾਅ। ਤੁਸੀਂ ਸਗੋਂ ਜਿਹੜਾ ਤੁਹਾਡਾ ਰੋਂਦੂ ਜਿਹਾ ਨਿਆਣਾ ਹੋਵੇ ਨਾ, ਮੰਗੀ ਜਾਏ ਉਹਦਾ ਭਾਵੇਂ ਘੱਟ ਕਰੋ, ਜਿਹੜਾ ਚੁੱਪ ਰਵੇ ਨਾ ਮੰਗੇ ਉਹਦਾ ਸਗੋਂ ਜ਼ਿਆਦਾ ਕਰਦੇ, ਜ਼ਿਆਦਾ ਦਿੰਦੇ ਹੋ ਸਗੋਂ ਉਹਨੂੰ। ਸਿਸਟਮ ਇੱਦਾਂ ਦਾ, ਇਸ ਕਰਕੇ ਜਿਹੜਾ ਵੀ ਇਸ ਰਾਹ ਤੇ ਤੁਰੇ ਉਹ ਸੋਚ ਕੇ ਆਵੇ ਵੀ ਕੁਛ ਦੇਣਾ ਪੈਣਾ। ਜਿਹੜੇ ਪਿੰਡ ਦੇ ਵਿੱਚ ਸਰਪੰਚ ਇੱਦਾਂ ਦਾ ਬਣ ਗਿਆ ਨਾ ਜਿਹੜਾ ਕੁਛ ਦੇਣ ਵਾਲਾ, ਉਹ ਪਿੰਡ ਦਾ ਵੇਖਿਓ ਫਿਰ ਬਣਦਾ ਕੀ, ਤੇ ਜਿਹੜਾ ਲੈਣ ਵਾਲਾ ਆ ਗਿਆ ਲੁੱਟ ਕੇ ਖਾ ਜੂ, ਸਭ ਗਰਾਂਟਾਂ ਖਾ ਜੂ, ਉਹਨੇ ਛੱਡਣਾ ਹੀ ਕੱਖ। ਜਿਹੜਾ ਦੇਣ ਵਾਲਾ ਉਹਨੇ ਕਹਿਣਾ ਗਰਾਂਟ ਆਈ ਆ 20 ਲੱਖ ਲੱਗਣਾ 22, ਕਹਿੰਦਾ 2 ਆਪਣੇ ਕੋਲੋਂ ਪਾ ਦੇਵਾਂਗੇ ਤਾਂ ਵੀ ਕੋਈ ਗੱਲ ਨਹੀਂ, ਆਖੋ ਸਤਨਾਮ ਬਣੇਗਾ ਪਿੰਡ ਦਾ ਫਿਰ ਉਹ ਬਣੂ। ਜਿਹੜਾ ਕਹਿੰਦਾ ਤੇਲ ਕੋਲੋਂ ਪਵਾ ਕੇ ਵੀ ਜਾਵਾਂਗੇ ਗੱਲ ਕੋਈ ਨੀ, ਤੂੰ ਮੇਰੀ ਗੱਡੀ ਚ ਬਹਿ ਚੱਲ ਚੱਲੀਏ, ਕਰਾ ਕੇ ਲਿਆਈਏ ਆਪਾਂ ਜਮਾਨਤ, ਚੱਲ ਚੱਲੀਏ ਤੇਲ ਕੋਲੋਂ ਪਵਾ ਲਾਂਗੇ। ਇੱਕੋ ਕਹਿੰਦਾ ਗੱਡੀ ਕਰਾ ਕੇ ਲਿਆ ਪਹਿਲਾਂ ਤੇਲ ਪਵਾ ਕੇ ਫਿਰ ਦੇਖਦੇ ਆ, ਬਹਿੰਦੇ ਚੱਲਦੇ ਆ ਕੋਈ ਨੀ ਕਰਦੇ ਆ, ਉਹ ਫਰਕ ਹੈ, ਉਹ ਸੇਵਾ ਕਰਾਉਣ ਆਇਆ, ਉਹ ਸੇਵਾ ਕਰਨ ਥੋੜਾ ਆਇਆ, ਸੇਵਾ ਕਰਾਉਣ ਆਇਆ। ਫਿਰ ਇੱਦਾਂ ਦਾ ਜਿਹੜਾ ਵੀ ਕੰਮ ਤੁਸੀਂ ਕਰੋਗੇ ਉਹ ਸੇਵਾ ਬਣ ਜਾਂਦਾ, ਪਰਮਾਤਮਾ ਨੂੰ ਯਾਦ ਰੱਖ ਕੇ ਜੋ ਕਰੀਏ ਸੇਵਾ। ਵੇਖੋ ਸ਼ਬਦ ਤੇ ਹੈ ਨਾ ਇਹ ਦੋ, ਇੱਕ ਸੇਵਾ ਤੇ ਦੂਜਾ ਸਿਮਰਨ, ਪਰ ਹੈ ਇੱਕੋ ਹੀ ਹੈ। ਰੱਬ ਨੂੰ ਯਾਦ ਕਰਨ ਦਾ ਅਰਥ ਹੈ ਸਿਮਰਨ, ਸਿਮਰਨ ਯਾਦ ਚੇਤਾ ਇੱਕੋ ਹੀ ਗੱਲ ਹੈ। ਰੱਬ ਨੂੰ ਯਾਦ ਕਰਕੇ ਜੋ ਵੀ ਕਰੋਗੇ ਉਹ ਸੇਵਾ, ਪਰਮਾਤਮਾ ਨੂੰ ਯਾਦ ਕਰਕੇ ਪਰ ਜਿਹੜਾ ਵੀ ਕੰਮ ਤੁਸੀਂ ਕਰਦੇ ਹੋ ਨਾ ਉਹ ਸੇਵਾ ਹੈ। ਇਸ ਕਰਕੇ ਉਹਨਾਂ ਦਾ ਹਰ ਕੰਮ ਹੈ ਜਿਹੜਾ ਨਾ ਉਹ ਸੇਵਾ ਬਣ ਜਾਂਦਾ। ਤੇ ਬਾਬਾ ਅਜੀਤ ਸਿੰਘ ਜੀ ਗਏ, ਫਿਰ ਸਾਹਿਬਜ਼ਾਦਾ ਜੁਝਾਰ ਸਿੰਘ ਨੂੰ ਗੁਰੂ ਸਾਹਿਬ ਜੀ ਨੇ ਤੋਰਿਆ, ਵੇਖੋ ਕਹਿੰਦੇ ਲਓ ਜੀ ਇੱਕ ਹੋਰ, ਤੇ ਕਿਹਾ ਵੀ ਸੀ ਭਾਈ ਦਇਆ ਸਿੰਘ ਹੋਣਾ ਨੇ ਮਹਾਰਾਜ ਇੱਕ ਰੱਖ ਲੈਂਦੇ। ਜਦੋਂ ਕਲਗੀਆਂ ਵਾਲੇ ਚਮਕੌਰ ਦੀ ਗੜੀ ਵਿੱਚੋਂ ਨਿਕਲੇ ਸੀ ਤੇ ਉਦੋਂ ਦਇਆ ਸਿੰਘ ਨੇ ਬੇਨਤੀ ਕੀਤੀ ਸੀ, ਕਹਿੰਦਾ ਸੱਚੇ ਪਾਤਸ਼ਾਹ ਤੁਸੀਂ ਇੱਕ ਪੁੱਤਰ ਰੱਖ ਲੈਣਾ ਸੀ, ਆ ਤੁਸੀਂ ਤੇ ਐ ਲੰਘ ਚੱਲੇ ਹੋ ਜਿਵੇਂ ਜਾਣਦੇ ਨਹੀਂ ਆ ਪੁੱਤ ਪਏ ਨੇ ਤੁਹਾਡੇ, ਬੱਦਲਾਂ ਚ ਬਿਜਲੀ ਚਮਕੇ ਸੀਗੀ ਮਾਰਦੀ ਹੋਈ ਰਿਸ਼ਨਾਈ ਜਾਂ ਸੁਨਹਿਰੀ ਜਿਹੀ ਤਾਰ ਦੀ, ਦਇਆ ਸਿੰਘ ਵੱਲ ਨਿਗਾ ਪਈ ਜਾਂਦਾ ਤਾਰ ਦੀ ਉਹ ਗੋਦ ਵਿੱਚ ਲਾਸ਼ ਲੈ ਕੇ ਬੈਠਾ ਸੀ। ਕਵੀ ਕਹਿੰਦਾ ਹੈ ਬਿਜਲੀ ਲਿਸ਼ਕਦੀ ਸੀ, ਬਿਜਲੀ ਲਿਸ਼ਕਣ ਕਰਕੇ ਚਾਨਣ ਹੁੰਦਾ ਸੀ ਤੇ ਪਈਆਂ ਲਾਸ਼ਾਂ ਦੀ ਪਛਾਣ ਹੁੰਦੀ ਸੀ, ਤੇ ਮਹਾਰਾਜ ਨੂੰ ਕਿਹਾ ਦਇਆ ਸਿੰਘ ਨੇ, ਕਹਿੰਦਾ ਮਹਾਰਾਜ ਤੁਹਾਡਾ ਪੁੱਤ ਪਏ ਨੇ ਐਂ ਲੰਘ ਚੱਲੇ ਜਿਵੇਂ ਜਾਣਦੇ ਨੇ, ਲਾਸ਼ਾਂ ਪਈਆਂ ਤੁਹਾਡੇ ਬੱਚਿਆਂ ਦੀ। ਤੇ ਕਲਗੀਆਂ ਵਾਲੇ ਕਹਿੰਦੇ ਅੰਮ੍ਰਿਤ ਧਾਰੀਆ ਉੱਠ ਨਿਸ਼ਚਿੰਤ ਹੋ ਕੇ, ਮਹਾਰਾਜ ਕਹਿੰਦੇ ਮੇਰੀ ਰੂਹ ਇਸ ਮੌਤ ਨੂੰ ਲੋਚਦੀ ਰਹੀ ਪਰ ਮੈਂ ਹੁਕਮ ਵਜਾ ਕੇ ਆ ਗਿਆ ਹਾਂ। ਲੋਕੀ ਕਹਿਣਗੇ ਕਹਿਣ ਲੱਖ ਵਾਰ ਮੈਨੂੰ ਕਿ ਮੈਂ ਪੁੱਤ ਮਰਵਾ ਕੇ ਆ ਗਿਆ ਹਾਂ, ਇਹਨਾਂ ਮਿਹਣਿਆਂ ਤੋਂ ਸਮਝਾ ਮਾਣ ਮਿਲਦਾ ਕਿ ਮੈਂ ਜਾਨ ਬਚਾ ਕੇ ਆ ਗਿਆ ਹਾਂ। ਇਹ ਵੀ ਚੱਲ, ਇਹ ਵੀ ਕਹਿਣ ਲੋਕੀ ਤਾਂ ਵੀ ਚੱਲ ਲਾਂਗਾ ਕਿ ਮੈਂ ਸਰਬੰਸ ਲੁਟਾ ਕੇ ਆ ਗਿਆ ਹਾਂ, ਮੈਂ ਜਾਨ ਬਚਾ ਕੇ ਆ ਗਿਆ ਹਾਂ, ਮੈਨੂੰ ਰਤਾ ਪਰਵਾਹ ਨਹੀਂ ਭਾਵੇਂ ਜੱਗ ਸਾਰਾ ਮੈਨੂੰ ਲੱਖ ਵਾਰੀ ਰਣ ਦਾ ਚੋਰ ਸਮਝੇ, ਪਰ ਮੈਂ ਇਹ ਨਾ ਸੁਣਾ ਕਿ ਗੋਬਿੰਦ ਸਿੰਘ ਨੇ ਸਿੰਘ ਹੋਰ ਸਮਝੇ ਤੇ ਪੁੱਤ ਹੋਰ ਅਕਾਲ। ਮੈਂ ਜੇ ਤੂੰ ਕਹਿੰਦਾ ਕੱਪੜਾ ਪਾ ਦੋ ਜੀ, ਕੱਫਣ ਤੋਂ ਵਾਂਝੇ ਪਏ ਨੇ ਮੇਰੇ ਬੱਚੇ, ਕੱਪੜਾ ਪਾ ਦੋ, ਕਹਿੰਦੇ ਜੇ ਪਾਊਂ ਫਿਰ ਸਾਰਿਆਂ ਦੇ ਨਹੀਂ ਪਾਊਂ, ਜੇ ਕੱਫਣ ਪਾਊਂ ਸਾਰਿਆਂ ਦੇ ਨਹੀਂ ਪਾਊਂ, ਬਾਕੀ ਵੀ ਤੇ ਮੇਰੇ ਬੱਚਿਆਂ ਵਾਂਗੂ ਹੀ ਲੜੇ ਐ। ਜੇ ਮੇਰੇ ਪੁੱਤ ਕੁਰਬਾਨ ਹੋਣ ਲਈ ਘਰੋਂ ਆਏ ਸੀ ਤੇ ਜਿਹੜੇ ਬਾਕੀ ਉਹ ਕੀ ਕਰਨ ਆਏ ਸੀ ਭਲਾ, ਉਹ ਵੀ ਤੇ ਕੁਰਬਾਨ ਹੋਣ ਆਏ ਸੀ। ਜਜ਼ਬਾ ਤੇ ਦੋਵਾਂ ਚ ਇੱਕੋ ਜਿਹਾ, ਕੋਈ ਮਹਿਲ ਕੁਰਬਾਨ ਕਰਨ ਦਾ ਜਜ਼ਬਾ ਰੱਖਦਾ ਹੈ ਕੋਈ ਛੱਪਰੀ ਕੁਰਬਾਨ ਕਰਨ ਦਾ ਜਜ਼ਬਾ ਰੱਖਦਾ ਅਗਲੇ ਦੀ ਛੱਪਰੀ ਹੋਈ ਸਭ ਕੁਝ ਹੈ ਇੱਕ ਦਾ ਮਹਿਲ ਹੀ ਸਭ ਕੁਝ ਹੈ ਪਰ ਦੋਨਾਂ 'ਚ ਜਜ਼ਬਾਤ ਇੱਕੋ ਜਿਹਾ ਹੀ ਹੈ ਸਭ ਕੁਝ ਵਾਰ ਦਿਆਂਗੇ ਦੋ ਬੰਦੇ ਇੱਥੇ ਖੜੇ ਕਹਿ ਰਹੇ ਨੇ ਇੱਕ ਕਹਿੰਦਾ 50 ਕਿੱਲੇ ਵਾਲਾ ਸਭ ਕੁਝ ਵਾਰ ਦਿਆਂਗੇ ਇੱਕ ਬੰਦਾ ਉਹ ਹੈ ਇੱਕ ਦੀ ਇੱਕ 50 ਕਿੱਲਿਆਂ ਵਾਲਾ ਹੈ ਤੇ ਇੱਕ 50 ਬਿਸਮਿਆਂ ਵਾਲਾ ਕਹਿ ਲਓ ਥੋੜੀ ਜਿਹੀ ਜ਼ਮੀਨ ਹੈ ਨਿੱਕਾ ਜਿਹਾ ਘਰ ਹੈ ਉਹ ਵੀ ਕਹਿੰਦਾ ਸਭ ਕੁਝ ਵਾਰ ਦਿਆਂਗੇ ਪਰ ਦੋਨਾਂ ਦਾ ਜਜ਼ਬਾ ਇੱਕੋ ਜਿਹਾ ਇੱਕ ਕੋਲ 50 ਕਿੱਲੇ ਨੇ ਪਰ ਦੋਵੇਂ ਸਭ ਕੁਝ ਵਾਰਨ ਨੂੰ ਤਿਆਰ ਨੇ ਸਭ ਕੁਝ ਮਹਾਰਾ ਕਹਿੰਦੇ ਇਹ ਵੀ ਘੱਟ ਥੋੜਾ ਨੇ ਕਹਿੰਦੇ ਇੱਕ ਰੱਖ ਲੈਂਦੇ ਮਹਾਰਾ ਕਹਿੰਦੇ ਅੰਮ੍ਰਿਤ ਧਾਰੀ ਆ ਉੱਠ ਨਿਸ਼ਚਿੰਤ ਹੋ ਕੇ ਰਾਜੀ ਕਦੀ ਨਹੀਂ ਸਾਰਾ ਸੰਸਾਰ ਰਹਿੰਦਾ ਲੱਤ ਦੋਹੀਂ ਬੇੜੀ ਵਿੱਚ ਨਹੀਂ ਸਾ ਰੱਖ ਸਕਦਾ ਜਾਂ ਉਰਾਰ ਹੁੰਦਾ ਜਾਂ ਮੈਂ ਪਾਰ ਰਹਿੰਦਾ ਇੱਕੋ ਚੀਜ਼ ਹੀ ਸੱਜਣਾ ਰੱਖਣੀ ਸੀ ਜਾਂ ਅਸੂਲ ਰਹਿੰਦਾ ਜਾਂ ਪਰਿਵਾਰ ਰਹਿੰਦਾ ਦੋਹਾਂ ਜੋਗੀ ਦੀ ਸੀ ਦਿਲ ਵਿੱਚ ਥਾਂ ਮੇਰੇ ਰਹਿੰਦੀ ਕੌਮ ਜਾਂ ਪੁੱਤਾਂ ਦਾ ਪਿਆਰ ਰਹਿੰਦਾ ਇੱਕ ਚੀਜ਼ ਰੱਖਣੀ ਸੀ ਮਹਾਰਾਜ ਮੈਨੂੰ ਹੁਕਮ ਕਰੋ ਜੀ ਕਰੇ ਉਹ ਇੱਥੇ ਕੁਝ ਪਿਆਰ ਜਤਲਾ ਦਿਆਂ ਪੱਗ ਲਾ ਕੇ ਸਿਰ ਦੀ ਦੋ ਟੋਟ ਕੇ ਬਣਾ ਦਿਆਂ ਨਭਾਈ ਦੀ ਅਖੀਰੀ ਉਹ ਰਸਮ ਨਿਭਾ ਦਿਆਂ ਅੱਧਾ ਅੱਧਾ ਦੋਹਾਂ ਦੇ ਸਰੀਰਾਂ ਉੱਤੇ ਪਾ ਦਿਆਂ ਲੱਖਾਂ ਹੀ ਗਰੀਬ ਮਾਪੇ ਇਸ ਜੱਗ ਉੱਤੇ ਆਏ ਨੇ ਕੱਫਣੋਂ ਬਗੈਰ ਦੱਸ ਕਿਹਦੇ ਪੁੱਤ ਗਏ ਕੱਫਣ ਤੋਂ ਬਗੈਰ ਗਿਆ ਕੋਈ ਲੱਗਾ ਹੋਇਆ ਦਾਤਾ ਦੱਸ ਪਿੱਛੇ ਕਿਹੜੀ ਗੱਲ ਦੇ ਬੱਚਿਆਂ ਦੀ ਪੀੜ ਤੇ ਪੰਖੇਰੂ ਵੀ ਨਹੀਂ ਚੱਲਦੇ ਤੁਸੀਂ ਤੇ ਐ ਜਮੇ ਨਹੀਂ ਮੋਹ ਕਰਦੇ ਮਹਾਰਾ ਕਹਿੰਦੇ ਅੱਗੋਂ ਸੰਨ ਬੋਲੇ ਤੇ ਸਮੇਸ਼ ਲਲਕਾਰ ਕੇ ਓਏ ਲੈਣਾ ਕੀ ਆ ਸਿੰਘਾ ਓਏ ਲੈਣਾ ਕੀ ਆ ਸਿੰਘਾ ਮੇਰੇ ਪੁੱਤਾਂ ਨੂੰ ਪਿਆਰ ਕੇ ਵੇਖ ਲੈ ਮੈਦਾਨ ਵਿੱਚ ਜਰਾ ਝਾਤੀ ਮਾਰ ਕੇ ਸਿੰਘ ਵੀ ਸ਼ਹੀਦ ਹੋਏ ਕਿੰਨੇ ਜਾਨਾਂ ਵਾਰ ਕੇ ਔਖ ਸੌਖ ਵਿੱਚ ਮੇਰੇ ਸਿੰਘ ਭਾਈ ਵਾਲ ਨੇ ਬਿਨਾਂ ਤਨਖਾਹਾਂ ਤੋਂ ਰਹੇ ਜੋ ਮੇਰੇ ਨਾਲ ਨੇ ਵੇਖ ਲੈ ਮੈਦਾਨ ਵਿੱਚ ਪਏ ਕਿਹੜੇ ਹਾਲ ਨੇ ਜਿੰਨਾ ਚਿਰ ਇਹਨਾਂ ਦਾ ਹਿਸਾਬ ਨਹੀਂ ਮੁੱਕਦਾ ਅਜੀਤ ਤੇ ਜੁਝਾਰ ਦੀ ਮੈਂ ਲਾਸ਼ ਏਦਾਂ ਹੀ ਲੰਘ ਗਏ ਕਹਿੰਦੇ ਨੰਗੇ ਪੈਰੀ ਨਾ ਜੋੜਾ ਨਾ ਘੋੜਾ ਨਾ ਬਾਜ ਨਾ ਸਿਰ ਤੇ ਤਾਜ ਕਹਿੰਦੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਏਦਾਂ ਹੀ ਲੰਘ ਗਏ ਆ ਇੱਕ ਕਵਿਤਾ ਪੜ੍ਹਦੇ ਹਾਂ ਥੋੜੀ ਜਿਹੀ 4 ਵੱਜ ਗਏ ਭਾਈ ਪਰ 5-7 ਮਿੰਟ ਆਪਾਂ ਰੱਖਿਓ ਜ਼ਿਆਦਾ ਨਹੀਂ ਵੇਖੋ ਨਿਯਮ ਤੇ ਸਿੱਖਣੇ ਨੇ ਜ਼ਿੰਮੇਵਾਰੀਆਂ ਤੇ ਸਿੱਖਣੀਆਂ ਨੇ ਨਾ ਤੇ ਜਿਹੜੀਆਂ ਮੱਝਾਂ ਕੱਖਾਂ ਤੋਂ ਬਿਨਾਂ ਜਿਹਦੀਆਂ ਖੜੀਆਂ ਨੇ ਉਹਨਾਂ ਨੂੰ ਜਾ ਕੇ ਕੱਖ ਪਾਉਣੇ ਇਹ ਕਾਹਦੇ ਚ ਆਉਂਦਾ ਭਲਾ ਬੋਲੋ ਜ਼ਿੰਮੇਵਾਰੀ ਚ ਆਉਂਦਾ ਹੈ ਇਹ ਜ਼ਿੰਮੇਵਾਰੀ ਚ ਆਉਂਦਾ ਹੈ ਬੱਚਿਆਂ ਨੂੰ ਰੋਟੀਆਂ ਪਕਾ ਕੇ ਦੇਣੀਆਂ ਘਰ ਜਾ ਕੇ ਘਰ ਦਾ ਕੰਮ ਕਾਰ ਸਾਂਭਣਾ ਇਹ ਸਭ ਕੁਝ ਜ਼ਿੰਮੇਵਾਰੀ ਚ ਆਉਂਦਾ ਅਸੀਂ ਸਿੱਖਣੀਆਂ ਨੇ ਅਸੀਂ ਤੋੜਨੀਆਂ ਥੋੜਾ ਤਾਂ ਕਰਕੇ ਐ ਨਹੀਂ ਵੀ ਮੈਂ ਹੁਣ ਇੱਥੇ 5 ਵਜਾ ਦਿਆਂ ਮੈਨੂੰ ਪਤਾ ਕਈਆਂ ਨੇ ਟਰੈਕਟਰਾਂ ਟਰਾਲੀਆਂ ਲਿਜਾ ਕੇ ਘਰੋ ਘਰੀ ਕੰਮ ਕਾਰ ਕਰਨੇ ਆ ਆਪਾਂ ਇਸ ਗੱਲ ਨੂੰ ਸਮਝਣਾ ਗੱਲ ਤੇ ਵੈਸੇ ਅੱਜ ਮੈਂ ਕੁਝ ਹੋਰ ਕਰਦਾ ਸੀ ਪਰ ਚਲੋ ਆਓ ਜੋ ਚੱਲ ਰਹੀ ਹੈ ਇਹਨੂੰ ਥੋੜਾ ਜਿਹਾ ਇੱਕ ਮਾਹੌਲ ਹੁੰਦਾ ਇਦਾਂ ਦਾ ਦਿਨ ਇਦਾਂ ਦੇ ਸਮਾਂ ਇਦਾਂ ਦਾ ਹੁੰਦਾ ਕਹਿੰਦੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੰਗੇ ਚਰਨੀ ਲੰਘਣ ਲੱਗੇ ਐ ਤੇ ਦਇਆ ਸਿੰਘ ਆਵਾਜ਼ਾਂ ਮਾਰਦਾ ਕਹਿੰਦਾ ਮਹਾਰਾਜਾ ਵੇਖ ਤੇ ਲਓ ਮਾੜਾ ਜਿਹਾ ਤੁਹਾਡਾ ਪੁੱਤ ਪਿਆ ਆ ਫੱਟ ਵੇਖੋ ਕਿੰਡੇ ਕਿੰਡੇ ਵੱਜੇ ਐ ਲੰਘ ਚੱਲੇ ਜਿੱਦਾਂ ਜਾਣਦੇ ਹੀ ਨਹੀਂ ਕਲਗੀਆਂ ਵਾਲੇ ਸੱਚੇ ਪਾਤਸ਼ਾਹ ਕਹਿੰਦੇ ਨਹੀਂ ਨਹੀਂ ਆ ਸੁਣੋ ਚਮਕੌਰ ਵਾਲੀ ਗਣੀ ਹੋ ਕੇ ਨਾ ਪੁਕਾਰਦੀ ਕੱਫਣ ਤੋਂ ਵਾਂਝੀ ਲਾਸ਼ ਅਜੀਤ ਤੇ ਜੁਝਾਰਦੀ ਕੱਫਣ ਤੋਂ ਵਾਂਝੀ ਲਾਸ਼ ਅਜੀਤ ਤੇ ਜੁਝਾਰਦੀ ਦਇਆ ਸਿੰਘ ਹੋਣੀ ਵੇਖੋ ਮੁੱਖਾਂ ਪੇ ਬੋਲਦੇ ਸੱਚੇ ਸਤਿਗੁਰੂ ਤੁਸੀਂ ਗੱਲ ਕਿਉਂ ਨਿਗਾਲਦੇ ਸੱਚੇ ਸਤਿਗੁਰੂ ਤੁਸੀਂ ਗੱਲ ਕਿਉਂ ਨਿਗਾਲਦੇ ਵਾਸਤਾ ਤੁਹਾਨੂੰ ਵਾਸਤਾ ਤੁਹਾਨੂੰ ਨਿਭਾ ਰਸਮ ਜਾਂਦੀ ਵਾਰ ਦੀ ਕੱਫਣ ਤੋਂ ਵੰਜੀ ਨਾਸ਼ ਅਜੀਤ ਤੇ ਜੁਝਾਰ ਦੀ ਕੱਫਣ ਤੋਂ ਵਾਂਝੀ ਲਾਸ਼ ਅਜੀਤ ਤੇ ਜੁਝਾਰ ਦੀ ਵੇਖ ਤਾਂ ਸਹੀਆਂ ਕੋਲ ਬਾਜਾਂ ਵਾਲਿਆਂ ਕਿੰਨਾ ਡੂੰ ਫਟ ਅਜੀਤ ਜੁਝਾਰ ਖਾਲਿਆ ਕਿੰਨਾ ਡੂੰਘਾ ਫਟ ਅਜੀਤ ਜੁਝਾਰ ਖਾਲਿਆ ਇੱਕ ਵਾਰੀ ਪਾਲੇ ਇੱਕ ਵਾਰੀ ਪਾਲੇ ਗਲੂ ਵਕੁੜੀ ਪਿਆਰ ਦੀ ਕੱਫਣ ਤੋਂ ਵਾਂਝੀ ਲਾਸ਼ ਅਜੀਤ ਤੇ ਜੁਝਾਰ ਦੀ ਕੱਫਣ ਤੋਂ ਵਾਂਝੀ ਲਾਸ਼ ਅਜੀਤ ਤੇ ਜੁਝਾਰ ਦੀ ਇਹ ਮਾੜਾ ਸਿਸਟਮ ਮਾੜੀਆਂ ਨੀਤੀਆਂ ਦੇ ਵਿਰੁੱਧ ਆਵਾਜ਼ ਉਠਾਉਣ ਦਾ ਸਿੱਟਾ ਨਿਕਲਿਆ ਕੁਛ ਬਦਲਣ ਵਾਲੇ ਜਿਹੜੇ ਬੰਦੇ ਨੇ ਨਾ ਬਦਲਣਾ ਚਾਹੁੰਦੇ ਨੇ ਜਿਹੜੇ ਸਿਸਟਮ ਨੂੰ ਕੁਦਰਤ ਦੇ ਨਿਯਮਾਂ ਤੋਂ ਉਲਟ ਜਿਹੜੇ ਬੰਦੇ ਕੰਮ ਕਰਕੇ ਮਨੁੱਖੀ ਅਧਿਕਾਰ ਖੋ ਰਹੇ ਹੈ ਉਹਨਾਂ ਨੂੰ ਆਜ਼ਾਦ ਕਰਾਉਣ ਲਈ ਸੁਤੰਤਰ ਕਰਾਉਣ ਲਈ ਗੁਰੂ ਸਾਹਿਬ ਨੇ ਇਹ ਲੜਾਈ ਲੜੀ ਹੈ ਤੇ ਇਹ ਲੜਾਈ ਲੜਦਿਆਂ ਇਹ ਸਮਾਜ ਨੂੰ ਸੋਹਣਾ ਬਣਾਉਂਦਿਆਂ ਉਹਨਾਂ ਨੂੰ ਆਪਣੇ ਪੁੱਤ ਵਾਰ ਲਏ ਨੰਗੇ ਪੈਰੀ ਤੁਰਨਾ ਪਿਆ ਆ ਸਿਸਟਮ ਸੋਹਣਾ ਬਣ ਸਕੇ ਹਰ ਇੱਕ ਨੂੰ ਬੰਦੇ ਨੂੰ ਬਰਾਬਰ ਦੇ ਹੱਕ ਮਿਲ ਸਕਣ ਹਰੇਕ ਬੰਦੇ ਦੇ ਦਿਮਾਗ ਨੂੰ ਆਜ਼ਾਦ ਕਰੋ ਖੁੱਲਣ ਦਿਓ ਇਹਦੇ ਤੇ ਬ੍ਰਹਿਮਣ ਦਾ ਜੂਲਾ ਪਿਆ ਕਾਜ਼ੀਆਂ ਦਾ ਜੂਲਾ ਪਿਆ ਖਾਣਾ ਜਿਹੜੇ ਰਾਜੇ ਹੈ ਇਹ ਰਾਜਿਆਂ ਨੂੰ ਚੱਕਦਾ ਕੌਣ ਸੀ ਭਲਾ ਜਿਹੜੇ ਚੜ ਚੜ ਕੇ ਆਉਂਦੇ ਸੀ ਉਹ ਪੁਜਾਰੀ ਜਿਨ੍ਹਾਂ ਦੀ ਰੋਜੀ ਰੋਟੀ ਬੰਦ ਹੁੰਦੀ ਸੀ ਜਿਹੜਾ ਬੰਦਾ ਮਾਈਂਡ ਡਿਵੈਲਪ ਨਹੀਂ ਹੋਣ ਦੇਣਾ ਚਾਹੁੰਦਾ ਬੰਦੇ ਨੂੰ ਡੈਡ ਰੱਖਣਾ ਚਾਹੁੰਦਾ ਹੈ ਉਹ ਚੱਕਦਾ ਹੈ ਉਹ ਕਹਿੰਦੇ ਨੇ ਵੀ ਗੁਰੂ ਗੋਬਿੰਦ ਸਿੰਘ ਖਤਰਾ ਨੇ ਉਹ ਕਹਿੰਦੇ ਨੇ ਇਹਨਾਂ ਦੀ ਗੁਰੂ ਗੋਬਿੰਦ ਸਿੰਘ ਨਹੀਂ ਆ ਸੋਚ ਖਤਰਾ ਹੈ ਪਾਂਡੇ ਚੱਕਦੇ ਨੇ ਇਹ ਇਹਨਾਂ ਦੀ ਸੋਚ ਖਤਰਾ ਹੈ ਜੇ ਇਹ ਸੋਚ ਲੋਕਾਂ ਵਿੱਚ ਜਾਏਗੀ ਲੋਕਾਂ ਦੇ ਦਿਮਾਗ ਖੁੱਲ੍ਹ ਜਾਣਗੇ ਮਾਈਂਡ ਡਿਵੈਲਪ ਹੋ ਜਾਣਗੇ ਲੋਕੀ ਹੱਕਾਂ ਪ੍ਰਤੀ ਸੁਚੇਤ ਹੋਣਗੇ ਜ਼ਿੰਮੇਵਾਰ ਬਣਨਗੇ ਇਹ ਚੀਜ਼ਾਂ ਦੇ ਇਹ ਨਹੀਂ ਪਸੰਦ ਕਰਦਾ ਪੁਜਾਰੀ ਤਬਕਾ ਤੇ ਪੁਜਾਰੀ ਤੇ ਰਾਜੇ ਇਕੱਠੇ ਹੀ ਹੁੰਦੇ ਨੇ ਜਿਵੇਂ ਹੁਣ ਮੰਨ ਲਓ ਰਾਜੇ ਤੇ ਪੁਜਾਰੀ ਇਕੱਠੇ ਕਿਵੇਂ ਹੁੰਦੇ ਨੇ ਸੁਣੋ ਇੱਕ ਮਿੰਟ ਲਈ ਸੁਣ ਦਿਓ ਪਿਆਰਿਓ ਆਪਾਂ ਸਮਾਪਤੀ ਕਰਦੇ ਹਾਂ ਬਸ ਦੋ ਮਿੰਟ ਵਿੱਚ ਗੱਲ ਪੂਰੀ ਕਰ ਲੈਣ ਦਿਓ ਜਿਹੜਾ ਨਾ ਰਾਜਾ ਹੈ ਜਨਤਾ ਦੀ ਦੋਵਾਂ ਨੂੰ ਲੋੜ ਪੈਂਦੀ ਹੈ ਜਨਤਾ ਦੀ ਦੋਨਾਂ ਨੂੰ ਲੋੜ ਪੈਂਦੀ ਪੁਜਾਰੀ ਨੂੰ ਨੋਟ ਚਾਹੀਦੇ ਐ। ਪੁਜਾਰੀ ਦਾ ਅਰਥ ਸਮਝ ਲਿਓ, ਪੁਜਾਰੀ ਪੂਜਾ ਦਾ ਧਾਨ ਖਾਣ ਵਾਲਾ। ਪੁਜਾਰੀ ਮੇਰੇ ਵਰਗਾ ਕਥਾਵਾਚਕ ਕੀਰਤਨੀਆਂ ਵੀ ਹੋ ਸਕਦਾ ਹੈ, ਉਹ ਬੋਦੀ ਵਾਲਾ ਤੇ ਇੱਥੇ ਤਿਲਕ ਲਾਏ ਵਾਲਾ ਵੀ ਹੋ ਸਕਦਾ ਹੈ, ਉਹ ਕਾਜੀ ਵੀ ਹੋ ਸਕਦਾ ਹੈ, ਕੋਈ ਹੋ ਸਕਦਾ। ਪੂਜਾ ਦਾ ਧਾਨ ਖਾਂਦਾ ਜਿਹੜਾ, ਸੁਣੋ ਇਹ ਰਾਜੇ ਤੇ ਇਹ ਦੋਵੇਂ ਇਕੱਠੇ ਕੰਮ ਕਰਦੇ ਨੇ। ਕਿਵੇਂ ਭਲਾ? ਜਦੋਂ ਨਾ ਐ ਕਥਾ ਚੱਲਦੀ ਹੋਵੇ ਕਥਾ, ਤੇ ਰਾਜਾ ਆ ਜੇ ਐ ਬਹਿ ਜੇ ਵਿੱਚ, ਰਾਜਾ ਬਹਿ ਗਿਆ। ਹੁਣ ਅੱਗੇ ਪੰਡਿਤ ਜੀ ਕਥਾ ਕਰਦੇ ਜਾਂ ਮੈਂ ਕਰਦਾ ਕਥਾ? ਹੁਣ ਜਿਹੜਾ ਤੇ ਹੈ ਪੁਜਾਰੀ ਧਰਮ ਵਾਲੇ ਪਾਸੇ, ਉਹ ਪਤਾ ਕੀ ਕਹਿੰਦਾ? ਰਾਜਿਆਂ ਰਾਜੇ ਭਾਈ ਤਪੋ ਰਾਜ ਮਿਲਦਾ ਹੈ, ਇਹਨਾਂ ਨੇ ਤਪੋ ਰਾਜ ਰਾਜੋ ਨਰਕ। ਜੇ ਬੰਦਾ ਰਾਜਾ ਬਣ ਕੇ ਗਲਤ ਕੰਮ ਕਰੇ ਤੇ ਨਰਕ, ਇਹ ਪਿਛਲੇ ਜਨਮਾਂ ਦੇ ਤਪ ਕੀਤੇ ਹੋਏ ਨੇ, ਐਵੇਂ ਹੀ ਰਾਜ ਭਾਗ ਨਹੀਂ ਮਿਲ ਗਿਆ। ਇਹ ਨੇਕ ਲੰਕ ਹੁੰਦੇ ਨੇ ਰਾਜੇ ਜਿਹੜੇ ਨੇ, ਰਾਜੇ ਤੇ ਭਾਈ ਨੇਕ ਲੰਕ ਹੁੰਦੇ ਨੇ, ਤੇ ਰਾਜਗੁਰੂ ਜਿਹੜੇ ਹੁੰਦੇ ਸੀ, ਸੁਣਿਓ, ਰਾਜਗੁਰੂਆਂ ਨੇ ਉਹਨਾਂ ਨੂੰ ਤਿਲਕ ਲਾਉਣੇ ਰਾਜਿਆਂ ਨੂੰ, ਤੇ ਕੀ ਕਹਿਣਾ? ਰਾਜਾ ਨੇਕ ਲੰਕ ਹੈ, ਸੰਗਤ ਦੇ ਵਿੱਚ ਕਹਿਣਾ। ਹੁਣ ਸੰਗਤ ਸੁਣਦੀ ਹੈ ਕਥਾ, ਹੁਣ ਗੁਰੂ ਮੰਨਦੀ ਹੈ, ਪੰਡਿਤ ਜਿਹੜੇ ਹੁਣ ਅਗਲਾ ਧਰਮ ਗੁਰੂ ਮੰਨਦਾ, ਧਰਮ ਗੁਰੂ ਨੇ ਜਦੋਂ ਕਹਿ ਦਿੱਤਾ ਵੀ ਰਾਜਾ ਨੇਕ ਲੰਕ ਹੈ, ਉਹਨਾਂ ਨੇ ਜਾ ਕੇ ਮੱਥਾ ਟੇਕਣਾ ਵੀ ਰਾਜਾ ਨੇਕ ਲੰਕ ਹੈ। ਹਾਂਜੀ, ਉਹਨਾਂ ਨੇ ਰਾਜਿਆਂ ਦਾ ਸਤਿਕਾਰ ਕਰਨਾ, ਤੇ ਜਦੋਂ ਰਾਜੇ ਨੇ ਬੋਲਣਾ ਨਾ ਐ ਬਹਿ ਕੇ, ਰਾਜੇ ਨੇ ਸਾਰੀ ਜਨਤਾ ਦੇ ਸਾਹਮਣੇ ਪੰਡਿਤ ਨੂੰ ਮੱਥਾ ਟੇਕ ਦੇਣਾ, ਕਥਾ ਕਰਨ ਵਾਲੇ ਨੂੰ ਮੱਥਾ ਟੇਕ ਦੇਣਾ, ਉਹਨੂੰ ਕਹਿ ਦੇਣਾ ਜੀ ਤੁਸੀਂ ਬ੍ਰਹਮਣ ਦੇਵਤਾ ਹੋ, ਤੁਸੀਂ ਤੇ ਸਪੈਸ਼ਲ ਰੱਬ ਦੇ ਭੇਜੇ ਹੋਏ ਹੋ। ਉਹਨੇ ਕਹਿਣਾ ਇਹ ਸਪੈਸ਼ਲ ਹੈ, ਉਹਨੇ ਕਹਿਣਾ ਇਹ ਸਪੈਸ਼ਲ ਹੈ, ਜਨਤਾ ਬੁੱਧੂ ਬਣ ਜਾਂਦੀ ਸੀ। ਆਖੋ ਸਤਨਾਮ ਸ੍ਰੀ ਵਾਹ। ਰਾਜੇ ਨੇ ਕਹਿਣਾ ਇਹ ਰੱਬ, ਇਹ ਦੇਵਤਾ ਜੀ ਨੇ, ਇਹ ਬ੍ਰਹਮਣ ਦੇਵਤਾ ਜੀ ਨੇ, ਤੇ ਬ੍ਰਹਮਣ ਨੇ ਕਹਿਣਾ ਇਹ ਨੇਕ ਲੰਕ ਹੈ, ਇਹ ਵੀ ਪਿਛਲੇ ਜਨਮਾਂ ਦਾ ਤਪ ਕਰਕੇ ਆਇਆ ਤਾਂ ਰਾਜਾ ਬਣਿਆ। ਉਹਨੇ ਉਹਨੂੰ ਮੁਕਤ ਕਰ ਦੇਣਾ, ਸਰਟੀਫਿਕੇਟ ਦੇ ਦੇਣਾ, ਉਹਨੇ ਉਹਨੂੰ ਦੇ ਦੇਣਾ। ਵਿਚਾਰੀ ਭੋਲੀ ਜਨਤਾ ਬੁੱਧੂ ਬਣ ਜਾਂਦੀ। ਸਾਡੇ ਵੀ ਹੁਣ ਇਹੀ ਕਰਦੇ ਨੇ, ਸਾਡੇ ਵਾਲੇ ਕੀ ਕਰਦੇ ਭਲਾ? ਇਹ ਜੀ ਅਕਾਲ ਤਖਤ ਦੇ ਸਾਡੇ ਲਈ ਸਰਵਉੱਚ ਜਥੇਦਾਰ ਨੇ, ਭਾਵੇਂ ਬਣਾਇਆ ਆਪ ਹੀ ਹੋਵੇ ਜਥੇਦਾਰ, ਜੇਬ ਚੋਂ ਪਰਚੀ ਕੱਢੀ ਹੋਵੇ, ਪਰ ਜਨਤਾ ਸਾਹਮਣੇ ਕੀ ਕਹਿਣਗੇ? ਜਥੇਦਾਰ ਜੀ ਦਾ ਹੁਕਮ ਨਹੀਂ ਮੋੜਨਾ, ਜਥੇਦਾਰ ਕੌਮ ਦਾ ਆਗੂ ਹੈ, ਜਥੇਦਾਰ ਹੀ ਸਭ ਕੁਝ ਹੈ, ਜਥੇਦਾਰ ਦੀ ਮੰਨਣੀ ਹੈ, ਅਸੀਂ ਜਥੇਦਾਰ ਦੇ ਹੁਕਮ ਅੱਗੇ ਸਿਰ ਝੁਕਾਉਂਦੇ ਹਾਂ। ਲੋਕਾਂ ਸਾਹਮਣੇ ਕੀ ਕਹਿਣਾ? ਵੀ ਜਥੇਦਾਰ ਖਾਸ ਬੰਦਾ ਹੈ। ਤੇ ਜਥੇਦਾਰ ਨੇ ਕੀ ਕਹਿਣਾ? ਫਿਰ ਜਦੋਂ ਜਥੇਦਾਰ ਮਾਈਕ ਫੜ ਕੇ ਬੋਲੂ, ਉਹ ਕਹੂ ਇਹ ਸਾਡੇ ਐਵੇਂ ਨਹੀਂ ਮੁੱਖ ਮੰਤਰੀ ਬਣ ਗਏ, ਇਹ ਐਵੇਂ ਨਹੀਂ ਬਣ ਗਏ, ਇਹਨਾਂ ਨੇ ਤੇ ਬਹੁਤ ਤਪ ਕਰਿਆ, ਇਹ ਤੇ ਫਕਰੇ ਕੌਮ ਨੇ। ਆਖੋ ਸਤਨਾਮ। ਹੁਣ ਉਹ ਉਹਨੂੰ ਕਲੀਨ ਚਿੱਟ ਦੇਈ ਜਾਂਦਾ, ਉਹ ਉਹਨੂੰ ਕਲੀਨ ਚਿੱਟ ਦੇਈ ਜਾਂਦਾ, ਇਹ ਬੁੱਧੂ ਸਾਨੂੰ ਬਣਾਉਂਦੇ ਨੇ। ਆਖੋ ਸਤਨਾਮ। ਬੁੱਧੂ ਜਨਤਾ ਬਣਾਉਂਦੇ ਨੇ। ਇਹ ਪੁਰਾਣਾ ਹੀ ਚੱਲਿਆ ਆਉਂਦਾ, ਉਹ ਕਹਿੰਦਾ ਸੀ ਬ੍ਰਾਹਮਣ ਦੇਵਤਾ, ਉਹ ਕਹਿੰਦਾ ਸੀ ਰਾਜਾ ਨੇਕ ਲੰਕ। ਇਹ ਸਾਡੇ ਵਾਲੇ ਵੀ ਅੱਜ ਐਂ ਕਹਿੰਦੇ ਆ, ਇਹ ਸਾਡੇ ਜਥੇਦਾਰ ਨੇ, ਜਥੇਦਾਰ ਕਹਿੰਦੇ ਨੀ ਇਹ ਸਾਡੇ ਫਕਰੇ ਕੌਮ ਨੇ। ਉਹ ਉਹਨੂੰ ਅਵਾਰਡ ਦੇਈ ਜਾਂਦਾ, ਉਹ ਉਹਨੂੰ ਜਥੇਦਾਰੀ ਦੇ ਦਿੰਦਾ, ਮੈਂ ਤੈਨੂੰ ਜਥੇਦਾਰ ਬਣਾਊ। ਜੇਬ ਚੋਂ ਪਰਚੀ ਕੱਢ ਦਿੰਦੇ ਨੇ ਵੀ ਮੈਂ ਤੈਨੂੰ ਐਦਕੀ ਜਥੇਦਾਰ ਬਣਾਉਣਾ, ਕਹਿੰਦੇ ਤੂੰ ਮੈਨੂੰ ਬਣਾ ਫਿਰ ਮੈਂ ਤੈਨੂੰ ਐਦਕੀ ਅਵਾਰਡ ਦਊਂ। ਆਖੋ ਸਤਨਾਮ। ਮੈਂ ਤੈਨੂੰ ਅਵਾਰਡ ਦਊਂ, ਤੂੰ ਮੈਨੂੰ ਜਥੇਦਾਰ ਬਣਾ, ਮੈਂ ਤੈਨੂੰ ਅਵਾਰਡ ਦਊਂ, ਤੂੰ ਮੈਨੂੰ ਸ਼੍ਰੋਮਣੀ ਕਮੇਟੀ ਪ੍ਰਧਾਨ ਤੈਨੂੰ ਬਣਾਵਾਂਗੇ। ਕਹਿੰਦੇ ਬਸ ਸ਼੍ਰੋਮਣੀ ਕਮੇਟੀ ਪ੍ਰਧਾਨ ਮੈਂ ਬਣੂ? ਕਹਿੰਦੇ ਹਾਂ, ਮੈਂ ਤੇਰੇ ਲਈ ਥਾਂ ਥਾਂ ਤੋਂ ਵੋਟਾਂ ਮੰਗਣ ਜਾਊਂ, ਤੇਰੀਆਂ ਰੈਲੀਆਂ 'ਚ ਲੰਗਰ ਦਾ ਪ੍ਰਬੰਧ ਕਰਾਂਗੇ, ਵੱਧ ਤੋਂ ਵੱਧ ਗੋਲਕ ਦਾ ਪੈਸਾ ਅਸੀਂ ਤੇਰੇ 'ਤੇ ਲਾਵਾਂਗੇ, ਬਣਾ ਦੇ। ਐਂ ਚੱਲਦਾ ਕੰਮ, ਤੇ ਬੁੱਧੂ ਕੌਣ ਬਣ ਜਾਂਦਾ? ਆਮ ਜਨਤਾ, ਆਮ ਜਨਤਾ ਬੁੱਧੂ। ਸੋ ਇਸ ਕਰਕੇ ਇਹ ਜਿਹੜੇ ਗੁਰੂ ਗੋਬਿੰਦ ਸਿੰਘ ਦੇ ਮਗਰ ਪਾਏ ਹੋਏ ਲੋਕ ਨੇ, ਇਹ ਪਾਂਡੇ ਨੇ ਜਿਨ੍ਹਾਂ ਦੀ ਰੋਜੀ ਰੋਟੀ ਤੇ ਲੱਤ ਵੱਜਦੀ, ਕਾਜੀ ਨੇ, ਇਹ ਉਹ ਲੋਕ ਨੇ ਜਿਹੜੇ ਚਾਹੁੰਦੇ ਨੇ ਲੋਕੀ ਬੁੱਧੂ ਬਣੇ ਰਹਿਣ। ਯਾਰ ਦਿਮਾਗ ਨਾ ਕੰਮ ਕਰਨ ਲੱਗ ਜਾਣ ਕਿਤੇ, ਜੇ ਜਨਤਾ ਦਾ ਦਿਮਾਗ ਕੰਮ ਕਰਨ ਲੱਗ ਗਿਆ, ਇਹਨਾਂ ਨੇ ਦੋਵਾਂ ਥੱਲਿਓਂ ਗੱਦੀਆਂ ਖਿੱਚ ਲੈਣੀਆਂ। ਰਾਜਿਆਂ ਦੀ ਕੁਰਸੀ ਦਾ ਖਤਰਾ ਜਿਹੜਾ ਉਹ ਜਨਤਾ ਤੇ ਖੜਾ ਹੈ, ਤੇ ਬਾਬਿਆਂ ਦੀਆਂ ਗੱਦੀਆਂ ਜਿਹੜੀਆਂ ਨੇ ਇਹ ਵੀ ਜਨਤਾ ਤੇ ਖੜੀਆਂ ਨੇ। ਇਹਨਾਂ ਦੋਨਾਂ ਨੂੰ ਆਪਣੀਆਂ ਗੱਦੀਆਂ ਦਾ ਤੇ ਕੁਰਸੀਆਂ ਦਾ ਖਤਰਾ ਹੈ। ਇਸ ਕਰਕੇ ਇਹ ਕਹਿੰਦੇ ਆ ਵੀ ਲੋਕ ਬੁੱਧੂ ਚੰਗੇ ਆ, ਕਮਲੇ ਜੇ ਬਣੇ ਰਹਿਣ ਜਿੱਧਰ ਨੂੰ ਲਾਈਏ ਜਿਵੇਂ ਕਹਿਤਾ ਪਾ ਲਾਲਾ ਲਾਲਾ ਕਰ ਦੋ ਮੁਰਦਾਬਾਦ ਜਿੰਦਾਬਾਦ ਇਹ ਮਗਰੀ ਕਰਦੇ ਰਹਿਣ ਇਹ ਸਿਆਣੇ ਨਾ ਹੋਣ ਪਰ ਮੇਰੇ ਗੁਰੂ ਗੋਬਿੰਦ ਸਿੰਘ ਨੇ ਸਾਰਾ ਪਰਿਵਾਰ ਤਾਂ ਵਾਰਿਆ ਸਾਡੇ ਸੱਚੇ ਪਾਤਸ਼ਾਹ ਕਹਿੰਦੇ ਸੀ ਲੋਕਾਂ 'ਚ ਐਜੂਕੇਸ਼ਨ ਆਉਣ ਦਿਓ ਗੁਰੂ ਨਾਨਕ ਤੋਂ ਗੁਰੂ ਗੋਬਿੰਦ ਸਿੰਘ ਸੱਚ ਸੱਚੇ ਪਾਤਸ਼ਾਹ ਤੱਕ ਇਹਨਾਂ ਪੁਜਾਰੀ ਤਬਕੇ ਦੇ ਵਿਰੁੱਧ ਜੰਗ ਛੇੜ ਕੇ ਰੱਖੀ ਹੈ ਇਹਨਾਂ ਨੇ ਘੱਟ ਨਹੀਂ ਕੀਤੀ ਕਦੇ ਤਵੀਆਂ ਤੇ ਭਾਇਆ ਕਦੇ ਦੇਗਾਂ 'ਚ ਉਬਾਲਿਆ ਕਦੇ ਭੂਤਨਾ ਬਤਾਲਾ ਕਿਹਾ ਕਦੇ ਪੱਥਰ ਮਾਰੇ ਕਦੇ ਇਹਨਾਂ ਨੇ ਸੀਸ ਲਾਇਆ ਤੇ ਕਦੇ ਇਹਨਾਂ ਨੇ ਗੁਰੂ ਗੋਬਿੰਦ ਸਿੰਘ ਦੇ ਬੱਚੇ ਸ਼ਹੀਦ ਕਰਵਾਏ ਇਹ ਸਾਰਾ ਲਾਣਾ ਤਾਣਾ ਬਾਣਾ ਇੱਕੋ ਹੀ ਹੈ ਜਿਹੜਾ ਚਾਹੁੰਦਾ ਹੈ ਕਿ ਜਨਤਾ ਦਾ ਮਾਈਂਡ ਡਿਵੈਲਪ ਨਾ ਹੋਵੇ ਇਦਾਂ ਹੀ ਚੱਕਾ ਕਰਦਾ ਵੀ ਇਹਨਾਂ ਜੇ ਇਹ ਦਿਮਾਗ ਵਰਤਣ ਲੱਗ ਗਏ ਇਹਨਾਂ ਨੇ ਸਵਾਲ ਪੁੱਛਣੇ ਨੇ ਇਹ ਸਰਕਾਰ ਨੂੰ ਵੀ ਚੈਲੰਜ ਕਰਨਗੇ ਤੇ ਧਾਰਮਿਕ ਆਗੂਆਂ ਨੂੰ ਵੀ ਚੈਲੰਜ ਕਰਨਗੇ ਬਲਿਹਾਰੇ ਜਾਈਏ ਭਾਈ ਉਹਨਾਂ ਦੇ ਦਿਮਾਗਾਂ ਤੋਂ ਗੋਰਿਆਂ ਦੇ ਜਿਨ੍ਹਾਂ ਨੇ ਇੰਟਰਨੈਟ ਬਣਾਏ ਜਿਨ੍ਹਾਂ ਨੇ ਯੂਟਿਊਬ ਬਣਾਈਆਂ ਜਿਨ੍ਹਾਂ ਨੇ ਫੇਸਬੁੱਕ ਬਣਾਈਆਂ ਜਿਨ੍ਹਾਂ ਨੇ ਵਟਸਐਪ ਬਣਾਏ ਆਪਣੇ ਵੀ ਭਾਗ ਖੁੱਲ ਗਏ ਐ ਕਹਿ ਲਓ ਤੁਸੀਂ ਉਹ ਕਿਸੇ ਉਦਮ ਕਿਸੇ ਦਿਮਾਗ ਵਰਤਣ ਵਾਲੇ ਦਾ ਸਾਨੂੰ ਤੇ ਕੱਖ ਵੀ ਪਤਾ ਹੀ ਨਹੀਂ ਸੀ ਲੱਗਣਾ ਵੀ ਆਹ ਕੁਝ ਚੱਲਦਾ ਹੁਣ ਹੁਣ ਕੀ ਹੋਇਆ ਹੁਣ ਰਾਜਿਆਂ ਨੂੰ ਵੀ ਸਵਾਲ ਹੋਣ ਲੱਗ ਪਏ ਤੇ ਧਾਰਮਿਕ ਆਗੂਆਂ ਨੂੰ ਵੀ ਸਵਾਲ ਹੋਣ ਲੱਗ ਪਏ ਕਿਉਂ ਕਿਉਂਕਿ ਜਨਤਾ ਦਾ ਦਿਮਾਗ ਖੁੱਲਣ ਲੱਗ ਗਿਆ ਤੇ ਹੁਣ ਇਹ ਜਿਹੜੀ ਚੀਜ਼ ਹੈ ਨਾ ਹਰੇਕ ਦੇ ਹੱਥ 'ਚ ਆ ਗਈ ਜਿਹੜੀ ਇਹਦੇ ਤੇ ਕਾਬੂ ਪਾਉਣਾ ਬਹੁਤ ਔਖਾ ਹੁਣ ਹਰੇਕ ਦੀ ਜਿਹੜੀ ਮਾਨਾਈਆਂ ਜਿਹੜੀਆਂ ਨੇ ਉਹ ਨਹੀਂ ਚੱਲਣੀ ਸਮਾਂ ਬਦਲਦਾ ਜਾ ਰਿਹਾ ਦਿਮਾਗ ਡਿਵੈਲਪ ਹੋ ਰਿਹਾ ਜੇ ਕਿਤੇ ਨਾ ਅੱਜ ਦੇ ਸਮੇਂ ਦੇ ਵਿੱਚ ਸੱਚ ਦੇ ਰਾਹ ਤੇ ਤੁਰਨਾ ਹੈ ਬਹੁਤ ਸੌਖਾ ਹੈ ਪਹਿਲਾਂ ਨਾਲੋਂ ਵੀ ਬਹੁਤ ਸੌਖਾ ਹੈ ਹਿੰਮਤ ਕਰੋ ਦਲੇਰੀ ਵਿਖਾਓ ਥੋੜੀ ਜੀ ਤੇ ਅੱਜ ਬਹੁਤ ਬੰਦੇ ਨੇ ਤੂੰ ਆਪਣੇ ਘਰ ਬੈਠਾ ਜਦੋਂ ਨੈੱਟ ਦੇ ਉੱਤੇ ਫੇਸਬੁੱਕ ਤੇ ਬੰਦਾ ਖੁੱਲ ਕੇ ਗੱਲ ਕਰ ਰਿਹਾ ਹੁੰਦਾ ਨਾ ਆਪਣੇ ਕਮਰੇ 'ਚ ਬਹਿ ਕੇ ਤਾਂ ਵੀ ਉਹਦੇ ਨਾਲ ਹਜ਼ਾਰਾਂ ਬੰਦੇ ਆ ਕੇ ਖੜ ਜਾਂਦੇ ਨੇ ਬਈ ਤੇਰੇ ਨਾਲ ਖੜਦੇ ਆ ਅਸੀਂ ਤੇਰੇ ਨਾਲ ਤੁਰਾਂਗੇ ਸਾਡੀ ਆਵਾਜ਼ ਬਹੁਤ ਦੂਰ ਤੱਕ ਪਹੁੰਚਦੀ ਹੈ ਜੰਗਲਾਂ 'ਚ ਪਏ ਗੁਰੂ ਗੋਬਿੰਦ ਸਿੰਘ ਦਾ ਤੇ ਪਤਾ ਹੀ ਕਈਆਂ ਨੂੰ ਸਾਲ ਬਾਅਦ ਪਤਾ ਲੱਗਿਆ ਵੀ ਕੰਡਿਆਂ ਤੇ ਪਏ ਸੀ ਕਈਆਂ ਨੂੰ 5 ਸਾਲ ਬਾਅਦ ਪਤਾ ਲੱਗਿਆ ਵੀ ਗੁਰੂ ਸਾਹਿਬ ਕੰਡਿਆਂ ਤੇ ਪਏ ਸੀ ਕੋਈ ਇਨਫੋਰਮੇਸ਼ਨ ਦੇਣ ਵਾਲੀ ਚੀਜ਼ ਨਹੀਂ ਸੀ ਕਿਵੇਂ ਪਤਾ ਲੱਗੇ ਕਿਵੇਂ ਦੁਨੀਆ ਤੱਕ ਪਹੁੰਚੇ ਵੀ ਯਾਰ ਸਾਡੇ ਗੁਰੂ ਸਾਹਿਬ ਨਾਲ ਆਹ ਕੁਝ ਹੋਇਆ ਸਾਹਿਬਜ਼ਾਦੇ ਐ ਸ਼ਹੀਦ ਕੀਤੇ ਐ ਇਸ ਗੱਲ ਦਾ ਪਤਾ ਹੀ ਕਿੰਨੇ ਚਿਰ ਬਾਅਦ ਲੱਗਾ ਲੋਕਾਂ ਨੂੰ ਵੀ ਐਂ ਆਹ ਵੀ ਕੁਝ ਹੋ ਗਿਆ ਅੱਜ ਤੇ ਬਹੁਤ ਸੌਖਾ ਹੈ ਤਾਂ ਕਰਕੇ ਥੋੜੀ ਹਿੰਮਤ ਵਿਖਾਓ ਦਲੇਰੀ ਵਿਖਾਓ ਤੇ ਇਸ ਰਾਹ ਤੇ ਉਹ ਆਓ ਜਿਹੜੇ ਕੁਝ ਕਰਨ ਆਉਣਾ ਚਾਹੁੰਦੇ ਆ ਜਿਹੜੇ ਕੁਝ ਦੇਣਾ ਚਾਹੁੰਦੇ ਆ ਜੋ ਤੇਰਾ ਹੈ ਉਹਦੇ ਚੋਂ ਵੇਖ ਵੀ ਮੈਂ ਸਮਾਂ ਦੇ ਸਕਦਾ ਮੈਂ ਟਾਈਮ ਦੇ ਸਕਦਾ ਮੈਂ ਫਾਈਨੈਂਸ਼ੀਅਲੀ ਪੈਸੇ ਕਰਕੇ ਹੈਲਪ ਕਰ ਸਕਦਾ ਮੈਂ ਕਿਹੜੇ ਤਰੀਕੇ ਨਾਲ ਕੋਈ ਤੇਰੇ ਕੋਲ ਕੋਈ ਚੰਗੀ ਵਿਚਾਰ ਹੋਵੇ ਤੇਰਾ ਤੇਰੇ ਕੋਲ ਕੋਈ ਕੰਮ ਕਰ ਸਕਦਾ ਕੋਈ ਇਸ ਪਾਸੇ ਜੇ ਆਉਣਾ ਹੈ ਗੁਰੂ ਨਾਨਕ ਦੇ ਮਿਸ਼ਨ ਵਿੱਚ ਆਉਣ ਵਾਲੇ ਬੰਦੇ ਉਹ ਆਉਣ ਜਿਹੜੇ ਕੁਝ ਦੇਣਾ ਚਾਹੁੰਦੇ ਟਾਈਮ ਦੇਣ ਸਮਾਂ ਦੇਣ ਕੁਛ ਨਾ ਕੁਛ ਦੇਣ ਲਈ ਆਈਏ ਲੈਣ ਲਈ ਨਾ ਆਈਏ ਇੱਥੇ ਜਿੰਨਾ ਲਾਣਾ ਬਾਣਾ ਤੁਰਿਆ ਫਿਰਦਾ ਸਭ ਲੈਣ ਵਾਲੇ ਸੋ ਕੁਦਰਤ ਦੇ ਨਿਯਮਾਂ ਨੂੰ ਸਮਝ ਕੇ ਪਰਮਾਤਮਾ ਦੇ ਨਿਯਮਾਂ ਨੂੰ ਸਮਝ ਕੇ ਆਪਣੇ ਮਨ ਨੂੰ ਸਮਝਾਈਏ ਉਵੇਂ ਜਿਵੇਂ ਚੱਲੀਏ ਸੋ ਗੁਰੂ ਸਾਹਿਬ ਦੀ ਕਿਰਪਾ ਕਰਨ ਕੱਲ ਅੰਮ੍ਰਿਤ ਦਾ ਬਾਟਾ ਤਿਆਰ ਹੋਏਗਾ ਆਪ ਸਾਰਿਆਂ ਵੀਰਾਂ ਭਰਾਵਾਂ ਭੈਣਾਂ ਨੂੰ ਬੇਨਤੀ ਹੈ ਵੀ ਦਾਖਲਾ ਲਈਏ ਪਾਤਸ਼ਾਹੀ ਨੌਵੀਂ ਗੁਰਦੁਆਰਾ ਸਾਹਿਬ ਦੇ ਵਿੱਚ ਗੁਰਦੁਆਰਾ ਪਾਤਸ਼ਾਹੀ ਨੌਵੀਂ ਇੱਥੇ ਨੇੜੇ ਹੀ ਹੈ ਵਿੱਚ ਆਪ ਜੀ ਨੂੰ ਪਤਾ ਹੀ ਹੈ ਕੱਲ ਉੱਥੇ ਅੰਮ੍ਰਿਤ ਸੰਚਾਰ ਹੋਏਗਾ ਮੇਰੇ ਵੀਰਾਂ ਭੈਣਾਂ ਦੇ ਵਿੱਚੋਂ ਜਿਨ੍ਹਾਂ ਜਿਨ੍ਹਾਂ ਦਾ ਮਨ ਮੰਨਿਆ ਆਓ ਇਹ ਪੜ੍ਹਾਈ ਕਰੀਏ ਸਕੂਲ ਬੜਾ ਕਮਾਲ ਦਾ ਹੈ ਇੱਥੋਂ ਪੜ੍ਹੇ ਹੋਏ ਨੇ ਭਾਈ ਤਾਰੂ ਸਿੰਘ ਭਾਈ ਮਨੀ ਸਿੰਘ ਵਰਗੇ ਇਸੇ ਸਕੂਲ ਦੇ ਪੜ੍ਹੇ ਹੋਏ ਨੇ ਬਾਬਾ ਅਜੀਤ ਸਿੰਘ ਬਾਬਾ ਜੁਝਾਰ ਸਿੰਘ ਬਾਬਾ ਜੋਰਾਵਰ ਸਿੰਘ ਬਾਬਾ ਫਤਿਹ ਸਿੰਘ ਵਰਗੇ ਇਹਨਾਂ ਸਕੂਲਾਂ ਦੇ ਪੜ੍ਹੇ ਹੋਏ ਨੇ ਉਹ ਤੇ ਅਸੀਂ ਵੀ ਪੜ੍ਹਾਈ ਕਰੀਏ ਆਹ ਗੁਰਮਤ ਦੀ ਪੜ੍ਹਾਈ ਪੜ੍ਹ ਕੇ ਆਹ ਦਿਮਾਗ ਆਪਣਾ ਥੋੜ੍ਹਾ ਜਿਹਾ ਖੋਲੀਏ ਤਕੜੇ ਹੋਈਏ ਸਟਰੋਂਗ ਹੋਈਏ ਸਤਿਗੁਰ ਦੀ ਬਾਣੀ ਔਰ ਬਾਣੇ ਨਾਲ ਜੁੜੀਏ ਜਿਹੜੇ ਮੇਰੇ ਵੀਰਾਂ ਨੇ ਅੰਮ੍ਰਿਤ ਨਹੀਂ ਛਕਿਆ ਮੇਰੀਆਂ ਭੈਣਾਂ ਨੇ ਬਜ਼ੁਰਗਾਂ ਨੇ ਉਹ ਜ਼ਰੂਰ ਦਾਖਲਾ ਲਈਏ ਅੰਮ੍ਰਿਤ ਛਕਣਾ ਪਹਿਲੇ ਡੰਡੇ ਤੇ ਪੈਰ ਰੱਖਣਾ ਭਾਈ ਸ਼ੁਰੂਆਤ ਇਹ ਦਾਖਲਾ ਹੈ ਸਿਰਫ ਇਹਨੂੰ ਡਿਗਰੀ ਨਾ ਸਮਝਿਓ ਇਹ ਪਹਿਲੇ ਡੰਡੇ ਤੇ ਪੈਰ ਹੈ ਆਪਾਂ ਵਾਅਦਾ ਕਰਦੇ ਹਾਂ ਅੰਮ੍ਰਿਤ ਛਕ ਕੇ ਵੀ ਗੁਰੂ ਗ੍ਰੰਥ ਸਾਹਿਬ ਤੁਹਾਡੀ ਵਿਚਾਰਧਾਰਾ ਸਾਨੂੰ ਬਹੁਤ ਪਸੰਦ ਹੈ ਅਸੀਂ ਤੁਹਾਡੇ ਬਚਨਾਂ ਮੁਤਾਬਕ ਜਿਉਣ ਦੀ ਕੋਸ਼ਿਸ਼ ਕਰਾਂਗੇ ਵਾਅਦਾ ਹੈ ਇੱਕ ਅੰਮ੍ਰਿਤ ਛਕਣ ਦਾ ਤੇ ਜਿਹੜੇ ਮੇਰੇ ਵੀਰ ਭਰਾ ਚਾਹੁੰਦੇ ਆ ਅਸੀਂ ਗੁਰੂ ਸਾਹਿਬ ਦੇ ਰਾਹ ਤੇ ਤੁਰੀਏ ਉਹ ਜ਼ਰੂਰ ਦਾਖਲਾ ਲੈਣ ਜਿਨ੍ਹਾਂ ਨੇ ਕੱਲ ਅੰਮ੍ਰਿਤ ਛਕਣਾ ਹੈ ਜੀ ਉਹ ਪਿਆਰਿਓ 11 ਵਜੇ ਪਹੁੰਚਣ ਦੀ ਕਿਰਪਾਲਤਾ ਕਰਿਓ ਕੇਸੀ ਇਸ਼ਨਾਨ ਕਰਾਇਓ ਸਾਫ ਵਸਤਰ ਤੇ ਕੱਲ ਫਿਰ ਅੰਮ੍ਰਿਤ ਸੰਚਾਰ ਜੋ ਗੁਰਦੁਆਰਾ ਸਾਹਿਬ ਪਾਤਸ਼ਾਹੀ ਨੌਵੀਂ ਵਿਖੇ ਹੋਏਗਾ ਵੱਧ ਤੋਂ ਵੱਧ ਅੰਮ੍ਰਿਤ ਛਕਣ ਵਾਲੇ ਆਓ ਜਿਹੜੇ ਛੱਕ ਕੇ ਕੋਈ ਭੁੱਲ ਗਲਤੀ ਕਰ ਬੈਠੇ ਐ ਉਹ ਦੁਬਾਰਾ ਸੁਧਾਈ ਕਰਾ ਲੈਣ ਕੀਤੀ ਭੁੱਲ ਬਖਸ਼ਾ ਕੇ ਗੁਰੂ ਸਾਹਿਬ ਦੇ ਦਰ ਘਰ ਨਾਲ ਜੁੜੀਏ ਕੱਲ ਦਾ ਦੀਵਾਨ ਇੱਕ ਬਾਕੀ ਰਹਿੰਦਾ ਹੈ ਵੇਲੇ ਨਾਲ ਆਇਓ ਆਪਾਂ ਕੁਝ ਟੌਪਿਕ ਜ਼ਰੂਰ ਵਿਚਾਰਨੇ ਬੜੇ ਲਾਜ਼ਮੀ ਹਨ ਆਪਾਂ ਕੱਲ ਦੇ ਦੀਵਾਨ 'ਚ ਗੱਲ ਕਰਾਂਗੇ ਵੇਲੇ ਨਾਲ ਆ ਕੇ ਕਿਰਪਾ ਕਰਕੇ ਅੱਜ ਵੀ ਮੈਂ ਕੋਸ਼ਿਸ਼ ਤੇ ਕਰਦਾ ਸੀ ਵੀ ਮੈਂ ਪੌਣੇ 2 ਸ਼ੁਰੂ ਕਰਾਂ ਪਰ 2 ਵੱਜ ਗਏ ਮੈਨੂੰ ਅੱਜ ਆਉਂਦੇ ਨੂੰ ਕਿਉਂਕਿ ਤੁਰਨ ਲੱਗਿਆ ਸੰਗਤ ਕੁਝ ਫਤਿਹਗੜ੍ਹ ਸਾਹਿਬ ਮੱਥਾ ਟੇਕਣ ਵਾਲੇ ਆਏ ਹੋਏ ਸੀ ਉਹ ਮਿਲਦਿਆਂ ਮਿਲਦਿਆਂ 15 ਕੁ ਮਿੰਟ ਮੈਨੂੰ ਲੇਟ ਹੋ ਗਿਆ ਮੈਂ ਬਾਹਰ ਆਉਂਦਾ ਉਹਦੇ ਕਰਕੇ ਮੈਂ ਮਾਫੀ ਚਾਹੁੰਦਾ ਵੀ ਥੋੜਾ ਜਿਹਾ ਲੇਟ ਹੋ ਗਿਆ ਬਾਕੀ ਭਾਈ ਆਪਣੀਆਂ ਜ਼ਿੰਮੇਵਾਰੀਆਂ ਮੋਢਿਆਂ ਤੇ ਚੱਕੋ ਆਪਣੇ ਆਪ ਜੋਗੇ ਹੋਵੋ ਆਪਣਾ ਭਾਰ ਆਪ ਚੱਕਣਾ ਸਿੱਖੋ ਆਪਣਾ ਭਾਰ ਆਪ ਚੱਕਣਾ ਸਿੱਖੋ ਸਤਿਗੁਰ ਦੀ ਬਾਣੀ ਤੋਂ ਜੀਵਨ ਦੀਆਂ ਸਿੱਖ ਲੈ ਜਾਚਾਂ ਜੀਵਨ ਦੀ ਜਾਚ ਕੀ ਹੈ ਉੱਦਮ ਕਰਨਾ ਜੀਵਨ ਦੀ ਜਾਚ ਸਿੱਖਣੀ ਕੀ ਹੈ ਉੱਦਮ ਕਰਨਾ ਉੱਦਮ ਕਰੀਏ ਮਿਹਨਤ ਕਰੀਏ ਆਪਣੇ ਆਪ ਜੋਗੇ ਹੋਈਏ ਨਕੰਮੇ ਨਾ ਹੋਈਏ ਵਿਹਲੜ ਨਾ ਹੋਈਏ ਆਲਸੀ ਨਾ ਹੋਈਏ ਹਿੰਮਤੀ ਹੋਈਏ ਉੱਦਮ ਇਹ ਕਰੀਏ ਗੁਰੂ ਸਾਹਿਬ ਤੋਂ ਇਹ ਜਿਉਣ ਦਾ ਚੱਜ ਸਿੱਖੀਏ ਜਿਨ੍ਹਾਂ ਨੇ ਮੱਥਾ ਨਹੀਂ ਟੇਕਿਆ ਆ ਕੇ ਮੱਥਾ ਟੇਕ ਲਓ ਜੀ ਬਾਕੀ ਸੰਗਤ ਇਸੇ ਤਰ੍ਹਾਂ ਸਜੀ ਰਵੇ ਲੰਗਰ ਵਿੱਚ ਬਹਿ ਕੇ ਪ੍ਰਸ਼ਾਦਾ ਪਾਣੀ ਛੱਕ ਕੇ ਫਿਰ ਚਾਲਾ ਪਾਇਓ ਭਾਈ ਸਾਰੇ ਗੁਰੂ ਜੀ ਜਾਣਗੇ ਫਿਰ ਜਾਇਓ ਪਹਿਲਾਂ ਨਹੀਂ ਜਾਣਾ ਜੀ ਕਿਸੇ ਨੇ ਸਤਿਗੁਰੂ ਜੀ ਅੱਗੇ ਅੱਗੇ ਫਿਰ ਆਪਾਂ ਮਗਰ ਮਗਰ ਕੋਈ ਰਸਨਾ ਬਾਂਝੀ ਨਾ ਰਵੇ ਸਾਰੇ ਗੱਜ ਕੇ ਆਨੰਦ ਸਾਹਿਬ 'ਚ ਬੋਲੋ ਰਾਮ ਕਲੀ ਮਹੱਲਾ ਤੀਜਾ ਆਨੰਦ ਇੱਕ ਓੰਕਾਰ ਸਤਿਗੁਰ ਪ੍ਰਸਾਦ ਅਨੰਤ ਪਾਇਆ ਮੇਰੀ ਪਾਏ ਸਤਿਗੁਰੂ ਨੇ ਪਾਇਆ ਪਾਇਆ ਪਾਇਆ ਸਹਿਜ ਸੇਤੀ ਮਨ ਵਧੀਆਂ ਵਾਗਾਰ ਰਾਗ ਤਨ ਪਰਵਾਰ ਪਰੀਆਂ ਸ਼ਬਦ ਗਾਵਣ ਆਈਆਂ ਸਭ ਤੋਂ ਤਾਂ ਨਾਲੋ ਹਰੀ ਤੇਰਾ ਮਾਤਿਜ ਨੀ ਵਸਾਇਆ ਕਹਿ ਨਾਨਕ ਅਨੰਦ ਹੋਆ ਸਤਿਗੁਰੂ ਮੈਂ ਪਾਇਆ ਹੇ ਮਾਧਵ ਤੇਰਿਆ ਸਦਾ ਰਹੋ ਹਰ ਨਾਲ ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਨਾ ਪਾਰੋ ਤਰੇ ਤੇਰਾ ਕਾਰਜ ਸਭ ਸਵਾਰਨਾ ਸਭ ਨਾ ਮਿਲਾ ਸਮਰੱਥ ਸੁਆਮੀ ਸੋ ਕਿਉਂ ਮਨ ਹੋ ਵਸਾਰਨਾ ਹਰ ਨਾਨਕ ਮਾਧਵ ਮੇਰੇ ਸਦਾ ਰਹੋ ਹਰ ਨਾਲ ਅਜੇ ਸਾਹਿਬ ਅੱਗਿਆ ਨਾਹੀਂ ਕਰਦੇ ਰਹਿ ਪਰ ਤਾਂ ਤੇਰੇ ਸਭ ਵਿੱਚ ਹੈ ਦਿਸਦੇ ਹੈ ਸੋ ਪਾਵੇ ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ ਆਪ ਜਿਨ ਕੈ ਮਾਨੋ ਵਸਿਆ ਬਾਟੇ ਸ਼ਬਦ ਕਰੇ ਮੈਂ ਹੈ ਨਾਨਕ ਸੱਚੇ ਸਾਹਿਬ ਕਿਆ ਨਾਹੀਂ ਕਰਦੇ ਰਹਿ ਸੱਚਾ ਆਪ ਰਾਇਆ ਦਾਰੋ ਹਰ ਚਾਂਦ ਸੁਖ ਮਨ ਆਏ ਵਸਿਆ ਜਿਹੜੀ ਚਾ ਸਭ ਪੁਜਾਈਆਂ ਨਾਨਕ ਸੁਣੋ ਸੰਤੋ ਸ਼ਬਦ ਕਰੋ ਪਿਆਰੋ ਸ਼ਬਦ ਵਾਜੇ ਕਲਾ ਜਿਤ ਕਰ ਗੁਰਕਰਮ ਪਾਇਆ ਜਦ ਜਿਨ ਕੌਸੇ ਨਾ ਮਾਰ ਕੇ ਲਾਤੇ ਅਨੰਦ ਸੁਣੋ ਵਡਭਾਗੀ ਹੋ ਸਗਲ ਮਨੋਰਥ ਪੂਰੇ ਸਤਿਗੁਰ ਰਹਿਆ ਭਰਪੂਰ ਪਵਣ ਗੁਰੂ ਬਾਣੀ ਮਾਤਾ ਸਰਤਾ ਹੱਥ ਦਿਵਸ ਰਾਤ ਕੋਈ ਦਾਈ ਕਾਇਆ ਕਿਲੇ ਸਾਜ ਜਗਤ ਗਿਆਈਆਂ ਪੁਰਿਆਈਆਂ ਬਾਜੇ ਧਰਮ ਹਦੂ ਪਰਦੀ ਆਪੋ ਆਪਣੀ ਕੇ ਜਿਹੜਾ ਕੇ ਦੂਰ ਜਿਨੀ ਨਾ ਪਿਆਇਆ ਗਏ ਮੁਸਕਤ ਕਾਲ ਮਾਨਕ ਤੇ ਦੁਖੇ ਉੱਜੇ ਖੇਤੀ ਚੁੱਕੀ ਨਾਲ ਜਿਨੀ ਨਾ ਪਿਆਇਆ ਬੇਤੀ ਇੱਕ ਕੱਲ ਜਿੱਥੇ ਦਿਨ ਦਾ ਦੀਵਾਨ ਇੱਥੇ ਭਵਾਨੀਗੜ੍ਹ ਹੋਣਾ ਹੈ ਨਵਾਂ ਸਾਲ ਕੱਲ 31 ਰਾਤ ਹੈ ਪਰਸੋਂ 2018 ਚੜ੍ਹ ਜਾਣਾ ਕੱਲ 12 ਵਜੇ ਤੋਂ ਬਾਅਦ ਕਈਆਂ ਦੇ ਮਨ ਵਿੱਚ ਹੁੰਦਾ ਵੀ ਜਦੋਂ ਨਵਾਂ ਸਾਲ ਚੜ੍ਹੇ ਅਸੀਂ ਗੁਰੂ ਸਾਹਿਬ ਦੀ ਹਜ਼ੂਰੀ ਵਿੱਚ ਚੜ੍ਹਾਈ ਤਾਂ ਕਰਕੇ ਗੁਰਦੁਆਰਾ ਪਰਮੇਸ਼ਰ ਦੁਆਰ ਕੱਲ ਰਾਤ ਦਾ ਦੀਵਾਨ ਰੱਖਿਆ ਮੈਂ ਅਨਾਊਂਸ ਇਹ ਤਾਂ ਕਰ ਦਿੱਤਾ ਕਿਉਂਕਿ ਇੰਟਰਨੈਟ ਤੇ ਵੀ ਕਈ ਸੁਣਦੇ ਹੁੰਦੇ ਆ ਉਹ ਆ ਸਕਦੇ ਆ ਪਰਮੇਸ਼ਰ ਦੁਆਰ ਕੱਲ ਤੋਂ ਨਵੇਂ ਸਾਲ ਦਾ ਪ੍ਰੋਗਰਾਮ ਰੱਖਿਆ ਜਾਏਗਾ ਜਿਹੜੇ ਵੀ ਦੂਰ ਨੇੜੇ ਜਿੱਥੇ ਵੀ ਕਿਤੇ ਕੋਈ ਆਉਣਾ ਚਾਹੁੰਦਾ ਹੈ ਉਹ ਕੱਲ ਦੇ ਰਾਤ ਦੇ ਦੀਵਾਨ ਵਿੱਚ ਗੁਰਦੁਆਰਾ ਪਰਮੇਸ਼ਰ ਦੁਆਰ ਸਾਹਿਬ ਹਾਜ਼ਰੀ ਭਰ ਸਕਦੇ ਦੀਵਾਨ ਦਾ ਟਾਈਮ ਰਾਤ 9 ਵਜੇ ਤੋਂ ਲੈ ਕੇ 12:30 ਵਜੇ ਤੱਕ ਹੋਏਗਾ 12:30 ਵਜੇ ਸਮਾਪਤੀ ਹੋਏਗੀ 9 ਵਜੇ ਤੋਂ ਲੈ ਕੇ 12:30 ਵਜੇ ਤੱਕ ਜਿਨ੍ਹਾਂ ਜਿਨ੍ਹਾਂ ਕੋਲ ਸਮਾਂ ਹੋਵੇ ਜਾਂ ਜਿਹੜੇ ਇੰਟਰਨੈਟ ਤੇ ਮੇਰੇ ਵੀਰ ਦੀਵਾਨ ਸੁਣਦੇ ਹੈ ਉਹ ਜ਼ਰੂਰ ਇੱਕ ਦੂਜੇ ਨੂੰ ਮੈਸੇਜ ਦੇ ਦੇਣ ਜਿਹੜੇ ਆ ਸਕਦੇ ਹੈ ਉਹ ਥੋੜ੍ਹਾ ਵੇਲੇ ਨਾਲ ਫਿਰ ਆ ਜਾਣਗੇ ਪਰਮੇਸ਼ਰ ਦੁਆਰ ਕੱਲ ਰਾਤ ਦਾ ਪ੍ਰੋਗਰਾਮ ਜਿੰਨੀ ਨਾਮ ਤੇ ਆਇਆ ਕਹਿ ਸਕਤ ਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੂੰ ਠਾਕੁਰ ਤੁਮ ਪਹਿਰ ਜੀਓ ਪਿੰਡ ਸਭ ਤੇਰੀ ਰਾਸ ਤੁਮ ਮਾਤ ਪਿਤਾ ਹਮ ਵਾਰਕ ਤੇਰੇ ਤੁਮਰੀ ਕਿਰਪਾ ਮੈਂ ਕੋਈ ਨਾ ਜਾਣੈ ਤੁਮਰਾ ਅੰਤ ਉੱਚੇ ਤੇਗੂ ਸਗਲ ਸਮਗਰੀ ਤੁਮਰੈ ਸੂਤਰ ਤਾਰੀ ਤੁਮ ਤੇ ਗੋਏ ਸੋ ਤੁਮਰੀ ਗਤ ਮਿਤ ਤੁਮ ਹੀ ਜਾਨੀ ਨਾਨਕ ਦਾਸ ਤੁਧ ਆਗੈ ਅਰਦਾਸ ਹਮਾਰੀ ਜੀਓ ਪਿੰਡ ਸਭ ਕਹੋ ਨਾਨਕ ਸਭ ਤੇਰੀ ਵਡਿਆਈ ਕੋਈ ਨਾਉ ਨਾ ਜਾਣੈ ਮੇਰਾ ਵਾਹਿਗੁਰੂ ਅਰਦਾਸ ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਏ ਅਰਜਨ ਹਰ ਗੋਬਿੰਦ ਨੂੰ ਸਿਮਰਾਓ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੇ ਸਭ ਦੁਖ ਜਾਏ ਤੇ ਬਹਾਦਰ ਸਿਮਰਿਐ ਕਰਮਾਉਣ ਦਿਆ ਵੈ ਧਾਏ ਸਭ ਥਾਈ ਹੋਈ ਸਹਾਇ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਕਰਕੇ ਬੋਲੋ ਜੀ ਪੰਜਾਂ ਪਿਆਰਿਆਂ ਚਾਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜੱਪੀਆਂ ਤੱਪੀਆਂ ਜਿਨ੍ਹਾਂ ਨਾਮ ਜੱਪਿਆ ਵੰਡ ਛਕਿਆ ਦੇਗ ਚਲਾਈ ਤੇ ਗਵਾਹੀ ਦੇ ਕੰਡਿਟ ਕੀਤਾ ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਕਰਕੇ ਖਾਲਸਾ ਜੀ ਬੋਲੋ ਜੀ ਜਿਨ੍ਹਾਂ ਸਿੰਘਾਂ ਸਿੰਘੜੀਆਂ ਨੇ ਤਰਮਹੇਰ ਸੀਸ ਦਿੱਤੇ ਬੰਨ ਬੰਨ ਕਟਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜੇ ਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਿਹਾਰਿਆ ਸਿੱਖੀ ਕੇਸਾਂ ਸਵਾਸਾਂ ਨਾਲ ਨਿਵਾਹੀ ਤਿਨ੍ਹਾਂ ਦੀ ਕਮਾਈ ਦਾ ਧਿਆਨ ਕਰਕੇ ਖਾਲਸਾ ਜੀ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਕਰਕੇ ਬੋਲੋ ਜੀ ਪ੍ਰਿਥਮੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿਤੇ ਆਵੇ ਚਿਤੇ ਆਵਣ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਖਿਆ ਰਿਆਈ ਦੇਵਤੇ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨਾ ਸਰਦਾਨ, ਨਾਮ ਦਾਨ, ਸ਼੍ਰੀ ਅੰਮ੍ਰਿਤਸਰ ਜੀ ਦੇ ਇਸ਼ਨਾਨ ਚੌਂਕੀਆਂ, ਝੰਡੇ ਡੂੰਘੇ, ਜੁਗੋ ਜੁਗ ਅਟਲ ਧਮਕਾ ਜੈਕਾਰ, ਖਾਲਸਾ ਜੀ ਬੋਲੋ ਜੀ। ਸਿੱਖਾਂ ਦਾ ਮਨ ਨੀਵਾਂ, ਮਤ ਉੱਚੀ, ਮਤ ਦਾ ਰਾਖਾ ਆਪ ਵਾਹਿਗੁਰੂ ਹੈ। ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਤਾਰ ਜੀਓ। ਸ਼੍ਰੀ ਨਨਕਾਣਾ ਸਾਹਿਬ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ, ਤਿੰਨਾਂ ਦੇ ਖੁੱਲੇ ਦਰਸ਼ਨ ਦੀਦਾਰ, ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ। ਹਿਨਮਾਣਿਆਂ ਦੇ ਮਾਣ ਨੇ, ਤਾਣਿਆਂ ਦੇ ਤਾਣ ਨੇ, ਓਟਿਆਂ ਦੀ ਓਟ, ਸੱਚੇ ਪਿਤਾ ਵਾਹਿਗੁਰੂ ਜੀ ਆਪ ਜੀ ਦੇ ਹਜ਼ੂਰ ਅਰਦਾਸ ਬੇਨਤੀ। ਸਤਿਗੁਰੂ ਜੀ ਆਪ ਜੀ ਨੇ ਕਿਰਪਾ ਕੀਤੀ, ਸ਼ਹਿਰ ਭਵਾਨੀਗੜ੍ਹ ਇਲਾਕਾ ਨਿਵਾਸੀ ਸੰਗਤਾਂ ਨੂੰ ਤਿੰਨ ਦਿਨ ਦਾ ਗੁਰੂ ਮਾਨਿਓ ਗ੍ਰੰਥ ਚੇਤਨਾ ਸਮਾਗਮ ਬਖਸ਼ਿਆ। ਆਪ ਜੀ ਦੀ ਕਿਰਪਾ ਸਦਕਾ ਅੱਜ ਦੂਸਰੇ ਦਿਨ ਦੇ ਦੀਵਾਨ ਸਜਾਏ। ਸਜੇ ਦੀਵਾਨਾਂ ਵਿੱਚ ਆਪ ਜੀ ਦੇ ਦਰੋਂ ਘਰੋਂ ਵਰਗ ਸਹਿ ਜਥਿਆਂ ਨੇ ਹਰੀ ਜਸ ਕੀਰਤਨ ਕੀਤਾ, ਗੁਰਮਤ ਦੀਆਂ ਵਿਚਾਰਾਂ ਹੋਈਆਂ, ਬਾਣੀ ਪੜ੍ਹਦਿਆਂ, ਕੀਰਤਨ ਕਰਦਿਆਂ, ਗੁਰਮਤ ਵਿਚਾਰਾਂ ਕਰਦਿਆਂ ਅਨੇਕਾਂ ਪ੍ਰਕਾਰ ਦੀਆਂ ਗਲਤੀਆਂ ਹੋ ਜਾਂਦੀਆਂ, ਆਪਣੇ ਬੱਚੇ ਸਮਝ ਕੇ ਮਾਫ਼ ਕਰਨਾ, ਅੱਗੇ ਤੋਂ ਸੁਧ ਤੇ ਸਪਸ਼ਟ ਗੁਰਬਾਣੀ ਪੜ੍ਹਨ ਦਾ, ਕੀਰਤਨ ਕਰਨ ਦਾ ਬਲ ਬਖਸ਼ਣਾ, ਸੰਗਤਾਂ ਦੀਆਂ ਹਾਜ਼ਰੀਆਂ ਦਰ ਪ੍ਰਵਾਨ ਕਰਨੀਆਂ, ਤਿਲ ਫੁਲ ਭੇਟਾ ਪ੍ਰਵਾਨ ਕਰਨੀ, ਪੜੀ ਸੁਣੀ ਗੁਰਬਾਣੀ ਦਾ ਭਾਵ ਸੰਗਤਾਂ ਦੇ ਹਿਰਦਿਆਂ ਤੇ ਵਸਾਉਣਾ, ਜਿਨ੍ਹਾਂ ਜਿਨ੍ਹਾਂ ਸੰਗਤਾਂ ਨੇ ਸੇਵਾ ਕੀਤੀ ਸੇਵਕਾਂ ਦੀ ਸੇਵਾ ਪ੍ਰਵਾਨ ਕਰਨੀ, ਰਹਿੰਦੇ ਦੀਵਾਨਾਂ ਵਿੱਚ ਸੰਗਤਾਂ ਨੂੰ ਸੇਵਾ ਕਰਨ ਦਾ ਬਲ ਬਖਸ਼ਣਾ, ਪਰਮੇਸ਼ਵਰ ਦੁਆਰ ਗੁਰਮਤਿ ਪ੍ਰਚਾਰ ਸੇਵਾ ਮਿਸ਼ਨ ਨੂੰ ਚੜ੍ਹਦੀ ਕਲਾ ਬਖਸ਼ਣੀ, ਇਸੇ ਤਰ੍ਹਾਂ ਚੜ੍ਹਦੀ ਕਲਾ ਦੇ ਨਾਲ ਗੁਰਮਤਿ ਦਾ ਪ੍ਰਚਾਰ ਕਰਨ ਦਾ ਬਲ ਬਖਸ਼ਣਾ ਜੀ। ਕੜਾ ਪ੍ਰਸ਼ਾਦ ਤਿਆਰ ਕਰਕੇ ਹਾਜ਼ਰ ਕੀਤਾ, ਕਿਰਪਾ ਕਰੋ ਦਰ ਪ੍ਰਵਾਨ ਕਰੋ, ਦਰ ਪ੍ਰਵਾਨਿਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ਣੀ। ਸਤਿਗੁਰੂ ਜੀ ਆਈਆਂ ਸੰਗਤਾਂ ਨੂੰ ਦਰਗਾਹੀ ਹੁਕਮਨਾਮੇ ਬਖਸ਼ ਕੇ ਨਿਹਾਲ ਕਰੋ, ਹੁਕਮਨਾਮੇ ਤੇ ਚੱਲਣ ਦੇ ਬਲ ਬਖਸ਼ੋ। ਸਹੀ ਪਿਆਰੇ ਮੇਲ ਜਿਨ੍ਹਾਂ ਮਿਲੇ ਆਪ ਜੀ ਦਾ ਨਾਮ ਜਿਤਾਵੇ ਜੀ, ਨਾਨਕ ਨਾਮ ਚੜ੍ਹਦੀ ਕਲਾ। ਦੋਹਰਾਇਆ ਗਿਆ ਭਈ ਅਕਾਲ ਕੀ, ਸਭ ਸਿਖਣ ਕੋ ਹੁਕਮ ਹੈ, ਗੁਰੂ ਗ੍ਰੰਥ ਜੀ ਮਾਨਿਓ, ਜੋ ਪ੍ਰਭ ਕੋ ਮਿਲਿਓ ਚ ਹੈ, ਰਾਜ ਕਰੇਗਾ ਖਾਲਸਾ, ਖੁਆਰ ਹੋਏ ਸਭ ਮਿਲੇਂਗੇ, ਵਾਹਿਗੁਰੂ ਨਾਮ ਜਹਾਜ਼ ਹੈ, ਜੋ ਸ਼ਰਧਾ ਕਰ ਸੇਵਨ ਦੇ, ਜੋ ਸ਼ਰਧਾ ਕਰ ਸੇਵਨ ਦੇ, ਬੋਲੇ ਸੋ ਨਿਹਾਲ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਸੋ ਕਹੁ ਟਲ ਗੁਰ ਸੇਵੀਐ, ਅਹਿਨਿਸ ਸਹਿਜ ਸੁਭਾਏ, ਦਰਸ਼ਨ ਪਰਸਿਐ ਗੁਰੂ ਕੈ, ਜਨਮ ਮਰਨ ਦੁਖ ਜਾਏ। ਵਾਹਿਗੁਰੂ ਜੀ ਧਨਾਸਰੀ ਮਹੱਲਾ ਪੰਜਵਾਂ, ਘਰ ਬਾਰਵਾਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਬੰਦਨਾ ਹਰ ਬੰਦਨਾ ਗੁਣ ਗਾਵੋ ਗੋਪਾਲ ਰਾਏ, ਬੰਦਨਾ ਹਰ ਬੰਦਨਾ ਗੁਣ ਗਾਵੋ ਗੋਪਾਲ ਰਾਏ, ਰਹਾਓ ਵੱਡੇ ਭਾਗ ਭੇਟੇ ਗੁਰਦੇਵਾ, ਕੋਟ ਪਰਾਦ ਮਿਟੇ ਹਰ ਸੇਵਾ, ਚਰਨ ਕਮਲ ਜਾ ਕਾ ਮਨ ਰਾਪੈ, ਸੋਗ ਅਗਨ ਤਿਸ ਜਨ ਨਾ ਬਿਆਪੈ, ਸਾਗਰ ਤਰਿਆ ਸਾਧੂ ਸੰਗੇ, ਨਿਰਭਉ ਨਾਮ ਜਪੋ ਹਰ ਰੰਗੇ, ਪਰ ਧਨ ਦੁਖ ਕਿਛ ਪਾਪ ਨਾ ਫੇੜੇ, ਜਮ ਜੰਦਾਰ ਨਾ ਆਵੈ ਨੇੜੇ, ਤ੍ਰਿਸ਼ਨਾ ਅਗਨ ਪ੍ਰਭ ਆਪ ਬੁਝਾਈ, ਨਾਨਕ ਉਧਰੇ ਪ੍ਰਭ ਸ਼ਰਣਾਈ, ਤ੍ਰਿਸ਼ਨਾ ਅਗਨ ਪ੍ਰਭ ਆਪ ਬੁਝਾਈ, नानक उधरे प्रभ शरणाई। वाहिगुरु जी का खालसा, वाहिगुरु जी की फतेह।